ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਡਗਮਗ ਕਿਆ ਕਰਹਿ ਕਹਾਂ ਡਲਾਵੈ ਜੀਓ ਸਰਬ ਸੁਖ ਕੋ ਨਾਇ ਕੋ ਰਾਮ ਨਾਮ ਰਸ ਪੀਓ ਰਾਮ ਨਾਮ ਰਸ ਬੋਲੋ ਜੀ ਰਾਮ ਨਾਮ ਰਸ ਪੀਓ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਨਿਰਮਲ ਰਸ ਨਾ ਨਿਰਮਲ ਰਸ ਨਾ ਅੰਮ੍ਰਿਤ ਪੀਓ ਨਿਰਮਲ ਰਸ ਨਾ ਅੰਮ੍ਰਿਤ ਪੀਓ ਨਿਰਮਲ ਰਸ ਨਾ पियो निर्मल रस का अमृत पियो निर्मल रस अमृत पियो निर्मल रसना अमृत पियो सदा सुहेला सदा सुहेला कर ले जियो सदा सुहेला कर ले जियो सदा सुहेला कर ले जियो सदा सुहेला कर ले जियो सदा सुहेला कर ले जियो निर्मल रसना अमृत पियो निर्मल रसना अमृत पियो निर्मल रसना अमृत पियो निर्मल रसना अमृत पियो हलो निर्मल ना अमृत निर्मल अमृत पुस्तक मन में कर ब्रह्मकार पुस्तक मन कर मन मेरे कर मन मेरे सत व्यवहार कर मन मेरे कर मन में सत व्यवहार कर मन में सत व्यवहार निर्मल रसना अमृत पी निर्मल रसना अमृत पियो अमृत அமரத் பியோ அமரத் பியோ அமரத் பியோ அமரத் பியோ அமரத் பியோ அமரத் பியோ அமரத் பியோ அமரத் பியோ நிர்மல் ரசனா அமரத் பியோ நிர்மல ரசனா அமரத் பியோ நிர்மல் படோ போலோ ஜா நிர்மல் ரசனா சாரே ஜப்பியோ ஜி சாரே கோய் ரசனா வாஞ்சி நரவு ஜப்போ மன கருதம் கருமன மேரே உஸ்தத் மன மே கருதம் கருமன மேரே நிர்மல ரசனா அமிரத் பியோ சதா சுஹேலா கரு ஜியோ நிர்மல ரசனா ரசனா அமிரத் பியோ சதா சுஹேலா கர் ரஹே ஜியோ மைனோ தேக்ஹூ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚੱਲੋ ਹਰ ਬਿੰਦ ਕਰ ਹਰ ਕਰਮ ਸ਼੍ਰਵਣ ਹਰ ਕਥਾ ਹਰ ਦਰ ਕਹਿਣਾ ਸ਼੍ਰਵਣ ਹਰ ਕਥਾ ਹਰ ਦਰ ਕਹਿ ਨਾਨਕ ਉਚਲ ਮਥਾ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਨਿਰਮਲ ਰਸਨਾ ਅੰਮ੍ਰਿਤ ਪੀਓ ਪੜੋ ਜੀ ਨਿਰਮਲ ਰਸਨਾ ਅੰਮ੍ਰਿਤ ਪੀਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜੁੜੀਏ ਜੀ ਇੱਕ ਦੋ ਮਿੰਟ ਨਾਲ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

चेतना है तो चेत ले निस दिन मह प्राणी, चेतना है तो चेत ले निस दिन मह प्राणी, निस दिन मह प्राणी। चेतना है तो चेत ले निस दिन मह प्राणी, चेतना है तो चेत ले इस दिन मैं प्राणी, दिन मैं प्राणी। छिन छिन औद बेहात है फूटे कट ज्यों पानी, छिन छिन औद बेहात है फूटे कट ज्यों पानी, फूटे कट ज्यों पानी। छिन औद बेहात है फूटे कट ज्यों पानी, छिन औद बेहात है फूटे कट ज्यों पानी, कट ज्यों पानी। हर गुण काहे न गावही मूरख अज्ञाना, हर गुण काहे न गावही मूरख अज्ञाना। झूठे लालच लाग के नह मरन पछाना, नह मरन पछाना। झूठे लालच लाग के नह मरन पछाना, मरन पछाना, मरन पछाना। अज हो कछ बिगड़ो नहीं जो प्रभु गुण गावे, अज हो कछ बिगड़ो नहीं जो प्रभु गुण गावे, जो प्रभु गुण गावे। कछ बिगड़ो नहीं जो प्रभु गुण गावे, अजू कछ बिगड़ो नहीं जो प्रभु गुण गावे, प्रभु गुण गावे। कहो नानक तेह भजन ते निरभय पद पावे, कहो नानक तेह भजन ते निर्भय पद पावे, निर्भय पद पावे। कहो नानक तेह भजन ते निर्भय पद पावे, कहो नानक तेह भजन ते निर्भय पद पावे, पद पावे। परम सत्कार जो सतगुरां दी साजी नवा जी, गुरु प्यारे गुरु सवारी सात संगत जी, रसना पवित्र करो, गज के आखो जी वाहेगुरु जी का खालसा वाहेगुरु जी की फतेह। पहरेदारां नूं बेनती है जिहड़ा रस्ता बनिया इहदे विच ही संगत नूं बिठा दिओ, इधरले पासे पंडाल विच कई सिंघ साइडां ते खड़े आ, जे ते वैसे खड़े ने फिर ते मैं हाथ जोड़ के बेनती करदा भी बह जाण, ते जे मजबूरी है जां इदां कह लो भई थां नहीं बहण वास्ते फिर खड़े रह सकते हो पर जे जगह है बहन नू फिर थले बहना फिर नहीं खड़े होना क्योंकि लोग खाड़ियां दे विच इदां आले दुआले खड़े होंदे ने आपां इस गल दा ख्याल रखना है। सो एक होर भी बेनती आई है जी सुनियो ध्यान नाल जिहड़े पंडाल विच पोल लगे हुए ने उहनां नू हाथ नहीं लाउणा क्योंकि कहिंदे कईआं पोलां विच करंट आ रिहा है। जिहड़े पंडाल च पोल लगे ने बरसात कारण मीह पैण कारण कई पोलां विच करंट आ रिहा है ते इस गल दा थोड़ा जा ख्याल रखना है। भैणां नू भी बेनती है भी टका बना लो वीरां नू भी बेनती है अगे अगे जिथे जिथे बैठे हो हुण बैठे रहो भाई हुण अगे ना आओ थोड़ा बहुत थां खाली भी चाहीदा है। जिहड़े अमृत छक के आउणगे उहनां नू भी जगह थोड़ी चाहीदी होएगी बाद विच जिथे कि खड़े हो बस इत्थे किरपा करके बह जाओ सिंघो सारे किरपा करके बह जाओ सज जाओ थोड़ा जा ध्यान रखियो पोलां नू हथ ना लगे किसी का कईआं पोलां विच करंट आउंदा बस इस गल का ख्याल रखियो। हर गुण काहे ना गावही मूर्ख अग्ञाना झूठे लालच लग के नह मरन पछाना। अज हूं कछ बिगड़ियो नहीं कहिंदे अजे बिगड़िया नहीं कुछ समां आपां नू संभालना चाहीदा है। अज हूं कछ बिगड़ियो नहीं जो प्रभ गुण गावै कहो नानक ते भजन ते निरभय पद पावै। हर जस रे मना गाए लै जो संगी है तेरो बस टका बनाओ भी मैं फिर बेनती करदा सिंघो उठ उठ के हुण अगे ना आओ। भैणां नू भी बेनती है भी जिथे खड़े हो बस बह जाओ पहरेदारां नू बेनती है भी जिहड़े आउण वाले ने तुसीं आप पहरेदार बैठो राह च पहरेदार अगे ना बैठो पहरेदार ओह उत्थे जा के रस्ता बंद कर लो ਤਾਂ ਜੋ ਆਉਣ ਵਾਲੇ ਉੱਥੇ ਹੀ ਕਿਰਪਾ ਕਰਕੇ ਸੱਜਦੇ ਰਹਿਣ। ਭੈਣਾਂ ਨੂੰ ਬੇਨਤੀ ਬੀਬੀ ਉਹ ਬਹਿ ਜਾਓ ਬਸ ਜਿੱਥੇ ਖੜੀਆਂ ਇੱਥੇ ਹੀ ਕਿਰਪਾ ਕਰਕੇ ਸੱਜ ਜਾਓ। ਹਰ ਜਸ ਰੇ ਮਨਾ ਗਾਏ ਲੈ ਸਾਰਿਆਂ ਨੇ ਪੜ੍ਹਨਾ ਉਹਨੇ ਚ ਟਕਾ ਬਣ ਜਾਏਗਾ ਫਿਰ ਇਕਾਗਰਤਾ ਬਣਾਈ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਤੁਸੀਂ ਪਹਿਰੇਦਾਰ ਇੱਥੇ ਅੱਗੇ ਆ ਕੇ ਨਾ ਬੈਠੋ ਉੱਥੇ ਰਾਹ ਬੰਦ ਕਰੋ ਜਾ ਕੇ ਸਾਰੇ ਹੀ ਤੁਸੀਂ ਪੰਜ ਚਾਰ ਪਹਿਰੇਦਾਰ ਜਿਹੜੇ ਸਾਰੇ ਹੀ ਇੱਕ ਦੂਜੇ ਆਪ ਹੀ ਜਾਓ ਉੱਥੇ ਰਸਤਾ ਬੰਦ ਕਰ ਲਓ। ਆਉਣ ਵਾਲਿਆਂ ਨੂੰ ਉੱਥੇ ਹੀ ਸਜਾਈ ਜਾਓ ਹੁਣ ਆਓ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਹਰ ਜਸ ਰੇ ਮਨਾ ਗਾਏ ਲੈ ਗਾਏ ਲੈ ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ ਅਵਸਰ ਬੀਤਿਓ ਜਾਤ ਹੈ ਕੀ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਪੜੋ ਸਾਰੇ ਹਰ ਜਸ ਰੇ ਮਨਾ ਬੋਲੋ ਬੋਲੋ ਬੋਲੋ ਐਡਾ ਇਕੱਠ ਹੈ ਗੱਜ ਕੇ ਜੋ ਫਿਰ ਕਹੋ ਹਰ ਜਸ ਰੇ ਮਨਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇ। ਜਿਹੜਾ ਬੰਦਾ ਵਾਹਿਗੁਰੂ ਜੀ ਦੀ ਮਾਲਕ ਦੀ ਸਿਫਤ ਸਲਾਹ ਕਰਦਾ ਹੈ ਉਹਦੇ ਗੁਣ ਗਾਉਂਦਾ ਹੈ, ਕਹਿੰਦੇ ਇਹ ਤੇਰਾ ਸੰਗੀ ਹੈ, ਇਹ ਤੇਰਾ ਸਾਥੀ ਹੈ, ਬਾਕੀ ਤੇ ਕੁਛ ਨਹੀਂ। ਬਹੁ ਪਰਪੰਚ ਕਰ ਬੜੇ ਪਾਪੜ ਵੇਲ ਕੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ। ਕਹਿੰਦੇ ਕਪਟ ਨਾ ਕਰ, ਛੱਡ ਦੇ ਦੋ ਨੰਬਰ ਦੇ ਧੰਦੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪਹਿ ਲੀਜੇ। ਕਹਿੰਦੇ ਆਖਰਕਾਰ ਹਿਸਾਬ ਕਿਤਾਬ ਤੇਰੀ ਜਿੰਦ ਨੂੰ ਹੀ ਦੇਣਾ ਪੈਣਾ ਹੈ, ਲੇਖਾ ਤੇਰੀ ਜਿੰਦੜੀ ਦਿੰਦੀ ਹੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੇ। ਤੇ ਬੁਢੇਪਾ ਆ ਰਿਹਾ ਜੀ, ਛਿੰਨ ਛਿੰਨ ਕਰਕੇ ਸਰੀਰ ਜਰਜਰਾ ਹੋ ਰਿਹਾ, ਜਰ ਲੱਗ ਰਹੀ ਹੈ, ਜਿਵੇਂ ਲੋਹੇ ਨੂੰ ਜਰ ਲੱਗ ਜਾਂਦੀ ਹੈ, ਸਰੀਏ ਨੂੰ ਜਰ ਲੱਗ ਜਾਂਦੀ ਹੈ, ਇੱਦਾਂ ਕਹਿੰਦੇ ਬੁਢੇਪਾ ਰੂਪੀ ਜਰ ਲੱਗ ਗਈ, ਜਰ ਆਈ ਜੋਬਨ ਹਾਰਿਆ। ਵੇਖੋ ਭਗਤ ਕਬੀਰ ਸਾਹਿਬ ਕੀ ਕਹਿੰਦੇ, ਛਿੰਨ ਛਿੰਨ ਤਨ ਛੀਜੈ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿੰਦੇ ਤੇਰੇ ਤੇ ਓਕ ਵਿੱਚ ਵੀ ਪਾਣੀ ਨਹੀਂ ਪਾਉਣਾ ਕਿਸੇ ਨੇ। ਬੁਢੇਪੇ ਵਿੱਚ ਆਪਾਂ ਵੇਖਦੇ ਹਾਂ ਕਈ ਬੰਦੇ ਕਿੰਨੇ ਤੰਗ ਹੁੰਦੇ ਨੇ, ਬੁਢੇਪੇ ਵਿੱਚ ਕਈ ਬੰਦਿਆਂ ਨੂੰ ਤੇ ਓਕ ਚ ਵੀ ਕੋਈ ਪਾਣੀ ਨਹੀਂ ਪਾਉਣ ਨੂੰ ਤਿਆਰ, ਗਲਾਸ ਤੇ ਮਾਂਜ ਕੇ ਕਿਸੇ ਨੇ ਕੀ ਦੇਣਾ ਹੈ। ਬਸ ਇਹਨੂੰ ਇੱਦਾਂ ਕਹਿ ਲਓ ਵੀ ਕੋਈ ਸੇਵਾ ਨਹੀਂ ਕਰਦਾ, ਬਾਅਦ ਚ ਜਿਨ੍ਹਾਂ ਲਈ ਠੱਗੀਆਂ ਮਾਰਦਾ ਫਿਰਦਾ, ਦੋ ਨੰਬਰ ਦੇ ਧੰਦੇ ਕਰਦਾ ਹੈ। ਜਿਹੜੇ ਬੁੜਿਆਂ ਨੇ ਸਾਰੀ ਜ਼ਿੰਦਗੀ ਮਾੜਾ ਕੰਮ ਕੀਤਾ ਹੁੰਦਾ, ਉਦੋਂ ਫਿਰ ਕਹਿਣਗੇ ਤੂੰ ਬੜੇ ਰੰਗ ਲਾਏ ਨੇ ਜਵਾਨੀ 'ਚ, ਪਤਾ ਹੀ ਹੈ ਤੇਰਾ, ਫਿਰ ਇੱਦਾਂ ਕਹਿਣਗੇ ਤੈਨੂੰ, ਇਹ ਖੁਸ਼ ਨਹੀਂ ਹੋਣਗੇ ਵੀ ਤੂੰ ਸਾਡੇ ਵਾਸਤੇ ਬਹੁਤ ਮਿਹਨਤ ਕੀਤੀ ਹੈ, ਤੂੰ ਬਹੁਤ ਚੰਗਾ ਹੈ, ਜਿਵੇਂ ਮਰਜ਼ੀ ਹੈ ਕੀਤਾ ਤੇ ਸਾਡੇ ਲਈ ਹੈ, ਲਿਆਇਆ ਤੇ ਸਾਡੇ ਲਈ ਹੋਈ ਹੈ, ਪਰ ਇੱਦਾਂ ਨਹੀਂ। ਉਹ ਫਿਰ ਸਗੋਂ ਮਿਹਣੇ ਸੁਣਨੇ ਪੈਣੇ ਨੇ, ਮਿਹਣੇ ਤੂੰ ਕਿਹੜੇ ਰੰਗ ਲਾਤੇ ਜਵਾਨੀ ਵਿੱਚ, ਪਤਾ ਨਹੀਂ ਕੀ ਸੁਣਦਾ ਰਹੇਗਾ, ਇਸ ਕਰਕੇ ਤਬ ਤੇਰੀ ਓਕ ਕੋਈ ਪਾਨੀ ਹੋ ਨਾ ਪਾਵੇ। ਇਸੇ ਕਰਕੇ ਭਗਤ ਕਬੀਰ ਸਾਹਿਬ ਮੋਹਰ ਲਾਉਂਦੇ ਨੇ, ਕਹਿੰਦੇ ਕੋਈ ਨਹੀਂ ਤੇਰਾ, ਜਿਹਨੂੰ ਮਰਜ਼ੀ ਸਮਝੀ ਚੱਲ, ਜੋ ਸੰਗੀ ਹੈ ਤੇਰੋ। ਉਹ ਕੀ ਹੈ ਸੰਗੀ, ਕੀ ਹੈ ਸਾਡਾ ਹਰ ਜਸ ਰੇ ਮਨਾ ਗਾਏ ਲੈ, ਕੌਣ ਹੈ ਤੇਰਾ, ਆ ਵੇਖੋ ਪੜੋ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਕਿਉਂ ਨਹੀਂ ਹਿੰਮਤ ਕਰਦਾ, ਕਿਉਂ ਨਹੀਂ ਅੱਜ ਕੱਲ ਕਿਉਂ ਕਰੀ ਜਾਂਦਾ ਹੈ, ਬਹਾਨੇ ਜੇ ਆਪਾਂ ਕਿਉਂ ਬਣਾਉਂਦੇ ਰਹਿੰਦੇ ਹਾਂ ਭਾਈ, ਲੰਘਿਆ ਵੇਲਾ ਮੁੜ ਕੇ ਫਿਰ ਹੱਥ ਥੋੜਾ ਆਉਣਾ ਹੈ। ਆ ਹੁਣ ਜਦੋਂ ਪਾਣੀ ਦੀਆਂ ਪੰਗਤੀਆਂ ਗਾਈਆਂ ਜਾਂਦੀਆਂ ਨੇ ਨਾ, ਕਈਆਂ ਨੂੰ ਚਾਹ ਚੜ ਜਾਂਦਾ, ਜਿਹੜੇ ਆਸ਼ਕ ਨੇ ਬਾਣੀ ਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਨੇ ਸੱਚਮੁੱਚ, ਜਿਨ੍ਹਾਂ ਨੂੰ ਬਾਣੀ ਦਾ ਨਸ਼ਾ ਹੈ ਜਿਨ੍ਹਾਂ ਨੂੰ ਬਾਣੀ ਦਾ, ਉਹਨਾਂ ਨੂੰ ਤੇ ਚਾਹ ਚੜ ਜਾਂਦਾ ਹੈ। ਜਿਹੜੇ ਪੀਣ ਖਾਣ ਵਾਲੇ ਹੁੰਦੇ ਨੇ, ਜਦੋਂ ਉਹਨਾਂ ਨੂੰ ਆਪਣੇ ਨਾਲ ਦੇ ਯਾਰ ਬੇਲੀ ਰਲ ਜਾਣ ਨਾ, ਫਿਰ ਉਹਨਾਂ ਦੀ ਧਰਤੀ ਤੇ ਅੱਡੀ ਨਹੀਂ ਲੱਗਦੀ। ਪਹਿਰੇਦਾਰੋ ਹੈ ਕਿੱਥੇ ਹੋ ਤੁਸੀਂ, ਸਿੰਘੋ ਪਹਿਰੇਦਾਰੋ, ਟਿਕ ਜੋ ਬਸ, ਸੰਗਤ ਟਿਕਾ ਕੇ ਰੱਖੋ, ਇੱਕ ਵੀ ਉੱਠੇ ਨਾ ਵਿੱਚ, ਮਸਾਂ ਇਕਾਗਰਤਾ ਬਣੀ ਅੱਜ ਤੇ ਮਾਲਕ ਨੇ ਕਿਰਪਾ ਹੀ ਕੀਤੀ ਹੈ, ਮਹਾਰਾਜ ਨੇ ਮਿਹਰ ਕੀਤੀ ਹੈ। ਲੱਗਦਾ ਨਹੀਂ ਸੀ ਵੀ ਅੱਜ ਦੀਵਾਨ ਲੱਗ ਜਾਏਗਾ, ਤੇ ਇੱਕਦਮ ਜੇ ਮੀਂਹ ਪੈ ਜੇ ਫਿਰ ਸਾਊਂਡ ਸਿਸਟਮ ਸਭ ਕੁਝ ਹੀ ਖਰਾਬ ਹੋ ਜਾਂਦਾ ਹੁੰਦਾ ਕਈ ਵਾਰੀ, ਪਰ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਨੂੰ ਦੁਬਾਰਾ ਅੱਜ ਕੱਲ੍ਹ ਵਾਂਗੂ ਫਿਰ ਬੈਠਣ ਦਾ ਸਮਾਂ ਦੇ ਦਿੱਤਾ, ਕਿਰਪਾ ਕਰ ਦਿੱਤੀ। ਸੋ ਹੁਣ ਇਕਾਗਰਤਾ ਬਣਾ ਕੇ ਰੱਖਣੀ ਹੈ ਬਸ, ਪੂਰੀ ਹਿਲਜੁਲ ਨਹੀਂ ਹੋਣ ਦੇਣੀ ਬਿਲਕੁਲ। ਹਾਂਜੀ, ਜੋ ਆਪਾਂ ਬੇਨਤੀ ਕਰ ਰਹੇ ਹਾਂ, ਗੁਰੂ ਜੀ ਕਹਿੰਦੇ ਨੇ ਕਿ ਲੰਘਿਆ ਵੇਲਾ ਥੋੜਾ ਮੁੜ ਕੇ ਹੱਥ ਆਉਣਾ। ਜਿਹੜੇ ਪਿਆਰ ਵਾਲੇ ਨੇ, ਜਦੋਂ ਆ ਬਾਣੀ ਪੜ੍ਹੀ ਜਾਂਦੀ ਹੈ, ਉਹਨਾਂ ਨੂੰ ਤੇ ਨਸ਼ਾ ਚੜ ਜਾਂਦਾ ਹੈ, ਜਿਵੇਂ ਨਾਲ ਦੇ ਦੋਸਤ ਮਿੱਤਰ ਮਨਮੁੱਖ ਬਿੰਦੇ ਰਲ ਮਿਲ ਕੇ ਇਕੱਠੇ ਬਹਿ ਜਾਣ, ਕਹਿੰਦੇ ਚਾਹ ਚੜ ਗਿਆ ਬਈ, ਆ ਇਕੱਠੇ ਖਾਵਾਂਗੇ, ਇਕੱਠੇ ਪੀਵਾਂਗੇ, ਯਾਰ ਬੇਲੀ ਰਲ ਗਏ। ਤੇ ਜਦੋਂ ਇੱਦਾਂ ਬਾਣੀ ਪੜ੍ਹੀ ਜਾਂਦੀ ਹੈ ਨਾਲੇ ਸਤਸੰਗ ਵਿੱਚ, ਇੱਕ ਹੋਵੇ ਗੁਰੂ ਦੀ ਬਾਣੀ ਤੇ ਉਧਰੋਂ ਸਾਰੀ ਸੰਗਤ ਰਲ ਕੇ, ਪਤਾ ਹੀ ਨਹੀਂ ਵਿੱਚ ਕਿੰਨੇ ਰੰਗੇ ਗੁਰਮੁਖ ਵਾਲੇ ਬੈਠੇ, ਪਿਆਰ ਵਾਲੇ, ਉਹਨਾਂ ਦੀ ਵਾਈਬਰੇਸ਼ਨ ਜੁੜਿਆ ਹੋਇਆਂ ਦੇ ਨਾਲ ਮਨ ਜੁੜ ਜਾਂਦਾ ਸਾਡਾ ਵੀ ਸਾਡਾ ਕਿੱਥੇ ਵਿਗੜਿਆ ਮਨ ਟਿਕਦਾ ਹੈ ਜਦੋਂ ਜੁੜੇ ਹੋਏ ਵਿੱਚ ਸੰਗਤ ਦੇ ਬੈਠੇ ਹੁੰਦੇ ਨੇ ਨਾਲ ਪੜ੍ਹਦੇ ਨੇ ਫਿਰ ਸਾਡਾ ਮਨ ਵੀ ਟਿਕ ਜਾਂਦਾ ਤਾਂ ਹੀ ਤੇ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਗੁਰਮੁਖ ਸੌਂ ਕਰ ਦੋਸਤੀ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿੱਤ ਜਨਮ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਕਹਿੰਦੇ ਗੁਰਮੁਖਾਂ ਨਾਲ ਦੋਸਤੀ ਪਾ ਤੇਰੀ ਦੋਸਤੀ ਉਹਨਾਂ ਨਾਲ ਹੋਵੇ ਜਿਹੜੇ ਬਾਣੀ ਦੀ ਵਿਚਾਰ ਕਰਨ ਵਾਲੇ ਨੇ ਪਿੰਡ ਵਿੱਚ ਤੈਨੂੰ ਪਤਾ ਹੋਵੇ ਵੀ ਉਹ ਬੰਦਾ ਯਾਰ ਸਹਿਜ ਪਾਠ ਉਹ ਵੀ ਕਰਦਾ ਮੈਂ ਵੀ ਕਰਦਾ ਮੇਰੀ ਯਾਰੀ ਉਹਦੇ ਨਾਲ ਹੈ ਉਹ ਬਾਣੀ ਪੜ੍ਹਨ ਵਾਲਾ ਸਾਡੇ ਪਿੰਡ 'ਚ ਉਹ ਗੁਰੂ ਦਾ ਸਿੱਖ ਹੈ ਬਈ ਮੇਰੇ ਨਾਲ ਦੇ ਪਿੰਡ ਵਿੱਚ ਹੈ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਬੈਠਿਆ ਕਰੀਏ ਦੋਵੇਂ ਭਰਾ ਇਕੱਠੇ ਹੋ ਕੇ ਬਾਣੀ ਦੀ ਗੱਲ ਕਰਿਆ ਕਰੀਏ ਸਾਡਾ ਵਿਚੋਲਾ ਗੁਰੂ ਹੈ ਅਸੀਂ ਗੁਰ ਭਾਈ ਹਾਂ ਸਾਡਾ ਰਿਸ਼ਤਾ ਗੁਰੂ ਜੀ ਕਰਕੇ ਹੈ ਬਾਣੀ ਕਰਕੇ ਹੈ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿੱਤ ਜੇ ਗੁਰਮੁਖਾਂ ਨਾਲ ਸਾਡੀ ਦੋਸਤੀ ਲੱਗੂ ਸਤਿਗੁਰ ਨਾਲ ਚਿੱਤ ਲੱਗੂ ਮਨਮੁਖਾਂ ਨਾਲ ਦੋਸਤੀ ਪਾ ਲਈ ਸ਼ਰਾਬ ਨਾਲ ਚਿੱਤ ਲੱਗੂ ਮਨਮੁਖਾਂ ਨਾਲ ਦੋਸਤੀ ਪਾ ਲਈ ਵਿਕਾਰਾਂ ਨਾਲ ਚਿੱਤ ਲੱਗੂ ਮਨਮੁਖਾਂ ਨਾਲ ਦੋਸਤੀ ਪਾ ਲਈ ਭੈੜੇ ਕੰਮਾਂ 'ਚ ਚਿੱਤ ਲੱਗੇਗਾ ਫਿਰ ਪਰ ਜੇ ਗੁਰਮੁਖਾਂ ਨਾਲ ਦੋਸਤੀ ਪਾਈ ਤੇ ਸਤਿਗੁਰ ਨਾਲ ਚਿੱਤ ਆਟੋਮੈਟਿਕਲੀ ਲੱਗ ਜਾਣਾ ਕਿਉਂ ਕਿਉਂਕਿ ਉਹਨਾਂ ਨੇ ਗੱਲ ਹੀ ਸਤਿਗੁਰ ਦੀ ਕਰਨੀ ਉਹਨਾਂ ਨੇ ਗੱਲ ਕੋਈ ਹੋਰ ਕਰਨੀ ਹੋਈ ਨਹੀਂ ਗੁਰਮੁਖ ਗੱਲ ਕਦੇ ਹੋਰ ਕਰਦੇ ਹੀ ਨਹੀਂ ਉਹਨਾਂ ਨੇ ਘੁੰਮ ਘੁਮਾ ਕੇ ਸਤਿਗੁਰ ਤੇ ਆ ਜਾਣਾ ਵੀ ਬਾਣੀ ਆਹ ਕਹਿੰਦੀ ਭਾਈ ਬਾਣੀ ਨਾਲ ਜੁੜੀਏ ਆਪਾਂ ਸਤਿਗੁਰਾਂ ਨਾਲ ਚਿੱਤ ਉਦੋਂ ਲੱਗਦਾ ਜਦੋਂ ਗੁਰਮੁਖਾਂ ਨਾਲ ਦੋਸਤੀ ਆਹ ਲਫ਼ਜ਼ ਨਾ ਭੁੱਲਿਓ ਦੋਸਤੀ ਚਿੱਤ ਗੁਰੂ ਨਾਲ ਹੀ ਲਾ ਕੇ ਰੱਖੀ ਕੱਲ੍ਹ ਨੂੰ ਤੇਰਾ ਦੋਸਤ ਮਰ ਗਿਆ ਚੀਕਾਂ ਮਾਰਦਾ ਫਿਰੇਗਾ ਵੀ ਹਾਏ ਮਰ ਗਿਆ ਚਿੱਤ ਸਤਿਗੁਰ ਨਾਲ ਹੀ ਲੱਗੇ ਤੇ ਗੁਰੂ ਸਾਡਾ ਮਰਦਾ ਨਹੀਂ ਆਖੋ ਸਤਨਾਮ ਚਿੱਤ ਸਤਿਗੁਰ ਨਾਲ ਲਾਉਣਾ ਹੈ ਗੁਰਮੁਖਾਂ ਨਾਲ ਦੋਸਤੀ ਦੋਸਤਾਂ ਵਾਲਾ ਭਰਾਵਾਂ ਵਾਲਾ ਪਿਆਰ ਰੱਖਣਾ ਹੈ ਪਰ ਚਿੱਤ ਨਾ ਲਾ ਕੇ ਬਹਿ ਜੀ ਕਿਤੇ ਚਿੱਤ ਲੱਗ ਜੇ ਫਿਰ ਬੰਦਾ ਔਖਾ ਬਹੁਤ ਹੁੰਦਾ ਹੈ ਓਨਾ ਹੀ ਫਿਰ ਉਹਨੂੰ ਤੰਗ ਹੋਣਾ ਪੈਂਦਾ ਚਿੱਤ ਸਾਡਾ ਸਤਿਗੁਰ ਨਾਲ ਲੱਗਣਾ ਚਾਹੀਦਾ ਹੈ ਇਸੇ ਕਰਕੇ ਇਹ ਅੱਖਰ ਅਰਦਾਸ ਵਿੱਚ ਸ਼ਾਮਲ ਕੀਤੇ ਗਏ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤਾਂ ਹੀ ਆਪਾਂ ਇਹ ਅਰਦਾਸ ਕਰਦੇ ਹਾਂ ਰੋਜ਼ ਤੇ ਚਾਹ ਚੜ ਜਾਂਦਾ ਜਿਹੜੇ ਪਿਆਰ ਵਾਲੇ ਨੇ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਮੀਂਹ ਪੈਂਦਾ ਨਾ ਜੀ ਅੱਜ ਜਿਵੇਂ ਬਰਸਾਤ ਹੋ ਗਈ ਮੀਂਹ ਪੈਂਦਾ ਕਹਿੰਦੇ ਚਾਰ ਇਦਾਂ ਦੇ ਨੇ ਜਿਨ੍ਹਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਨਾਨਕ ਸਾਵਣ ਜੇ ਵਸੈ ਨਾਨਕ ਸਾਵਣ ਜੇ ਵਸੈ ਚੌਂ ਉਮਾਹਾਂ ਹੋਏ ਕਹਿੰਦੇ ਚਾਰ ਐਸੇ ਨੇ ਜਿਨ੍ਹਾਂ ਨੂੰ ਬੜਾ ਉਮਾਹ ਹੁੰਦਾ ਹੈ ਚਾਹ ਹੁੰਦਾ ਹੈ ਖੁਸ਼ ਹੋ ਜਾਂਦੇ ਬਈ ਫਿਰ ਬੇਨਤੀ ਕਰਦਾ ਜਦੋਂ ਬਾਰਿਸ਼ ਪੈਂਦੀ ਹੈ ਚਾਰ ਇਦਾਂ ਦੇ ਨੇ ਜਿਹੜੇ ਬੜੇ ਸੁਖੀ ਹੁੰਦੇ ਨੇ ਕੌਣ ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧੰਨ ਹੋਏ ਕਹਿੰਦੇ ਜਿਹੜੇ ਜੇ ਨਾਗ ਨੇ ਜਿਵੇਂ ਸੱਪ ਨੇ ਉਹ ਬੜੇ ਖੁਸ਼ ਹੁੰਦੇ ਨੇ ਕਿਉਂਕਿ ਗਰਮੀ ਤੋਂ ਬੜੇ ਤੰਗ ਨੇ ਜਦੋਂ ਬਰਸਾਤ ਪੈਂਦੀ ਹੈ ਬੜੇ ਖੁਸ਼ ਹੁੰਦੇ ਨੇ ਮਿਰਗ ਬਹੁਤ ਖੁਸ਼ ਹੁੰਦੇ ਨੇ ਕਹਿੰਦੇ ਹਰਾ ਭਰਾ ਘਾਹ ਖਾਣ ਨੂੰ ਮਿਲੇਗਾ ਚਾਰਾ ਵਧੀਆ ਹੋ ਜਾਂਦਾ ਇਹ ਮਿਰਗ ਬੜੇ ਖੁਸ਼ ਨੇ ਮੱਛੀਆਂ ਬਹੁਤ ਖੁਸ਼ ਨੇ ਕਿਉਂਕਿ ਪਾਣੀ ਬਹੁਤ ਹੋ ਗਿਆ ਮੱਛੀਆਂ ਵੀ ਖੁਸ਼ ਨੇ ਕਹਿੰਦੇ ਜਿਹੜੇ ਬੰਦੇ ਰਸਾਂ ਦੇ ਵਿੱਚ ਪਏ ਹੋਏ ਨੇ ਤੇ ਚਾਰ ਪੈਸੇ ਵੀ ਕੋਲ ਨੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਜਿੱਦਣ ਮੀਂਹ ਪੈਂਦਾ ਉਹਦੀ ਕਹਿਣਗੇ ਓਏ ਅੱਜ ਮੀਂਹ ਪੈਂਦਾ ਓਏ ਠੰਡ ਜੀ ਹੋ ਗਈ ਫਿਰ ਕੀ ਕਰੀਏ ਕਰਦੇ ਨਾ ਫਿਰ ਅੱਗੇ ਅੱਗੇ ਤੇ ਤੁਸੀਂ ਸਮਝ ਹੀ ਗਏ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਅੱਜ ਯਾਰ ਮੀਂਹ ਜਿਹਾ ਪੈਂਦਾ ਜਾਂ ਇੱਕ ਤੇ ਹੁਣ ਆਪਾਂ ਤਾਂ ਕਹਾਂਗੇ ਵੀ ਠੰਡ ਹੈ ਉਹ ਕਹਿਣਗੇ ਠੰਡ ਜੀ ਹੈ ਤੇ ਉਹਨਾਂ ਨੇ ਫਿਰ ਆਪਣੀਆਂ ਬੋਤਲਾਂ ਲੈ ਆਉਣੀਆਂ ਨੇ ਤੇ ਲਿਆਏਗਾ ਵੀ ਕੌਣ ਬਈ ਜਿਹੜਾ ਗਰੀਬ ਬੰਦਾ ਉਹ ਤੇ ਨਹੀਂ ਨਾ ਲਿਆ ਸਕਦਾ ਧਨ ਹੋਏਗਾ ਜਿਹਦੇ ਕੋਲ ਇੱਕ ਤੇ ਧਨ ਹੋਵੇ ਇੱਕ ਤੇ ਧਨ ਹੋਣਾ ਚਾਹੀਦਾ ਜੀ ਤੇ ਦੂਜਾ ਬੰਦਾ ਰਸਾਂ ਵਿੱਚ ਫਸਿਆ ਹੋਇਆ ਹੋਵੇ ਧਨ ਤੇ ਹਰੇਕ ਬੰਦੇ ਕੋਲ ਬਹੁਤ ਬੰਦਿਆਂ ਕੋਲ ਧਨ ਤੇ ਹੁੰਦਾ ਹੈ ਧਨ ਬਹੁਤ ਬੰਦਿਆਂ ਕੋਲ ਹੁੰਦਾ ਹੈ ਪਰ ਕਈ ਬੰਦੇ ਰਸਾਂ ਵਿੱਚ ਫਸੇ ਹੋਏ ਨਹੀਂ ਹੁੰਦੇ ਧਿਆਨ ਇਕਾਗਰ ਰੱਖਿਓ ਧਨ ਬਹੁਤ ਬੰਦਿਆਂ ਕੋਲ ਹੁੰਦਾ ਹੈ ਪਰ ਰਸਾਂ ਵਿੱਚ ਫਸੇ ਹੋਏ ਨਹੀਂ ਹੁੰਦੇ। ਕਹਿੰਦੇ ਬੰਦੇ ਕੋਲ ਧਨ ਵੀ ਹੋਵੇ ਤੇ ਹੋਵੇ ਵੀ ਮਾੜੇ ਕੰਮਾਂ ਵਿੱਚ ਰਸਾਂ ਵਿੱਚ ਫਸਿਆ, ਝੂਠੇ ਚਸਕੇ ਲੈਣ ਚਸਕੂ ਹੋਵੇ, ਬਸ ਇਦਾਂ ਕਹਿ ਲਓ ਵੀ ਚਸਕਿਆਂ 'ਚ ਪਿਆ ਹੋਵੇ, ਉਧਰੋਂ ਪੈਸਾ ਵੀ ਹੋਵੇ। ਕਹਿੰਦੇ ਉਹ ਵੀ ਬਹੁਤ ਖੁਸ਼ ਹੁੰਦੇ ਨੇ, ਕਹਿੰਦੇ ਵੀ ਲੈ ਬਈ ਮੀਂਹ ਪੈਂਦਾ ਝੜੀ ਲੱਗ ਗਈ, ਤੇ ਕਹਿੰਦੇ ਉਹਨਾਂ ਨੇ ਫਿਰ ਬੋਤਲਾਂ ਖੋਲ੍ਹ ਲੈਣੀਆਂ। ਕਹਿੰਦੇ ਚਾਰ ਹੁੰਦੇ ਨੇ ਬਹੁਤ ਖੁਸ਼, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ। ਕਹਿੰਦੇ ਚਾਰ ਸੌਖੇ ਹੋ ਜਾਂਦੇ ਨੇ ਤੇ ਚਾਰ ਉਹ ਨੇ ਜਿਹੜੇ ਔਖੇ ਹੋ ਜਾਂਦੇ ਨੇ। ਔਖੇ ਕੌਣ ਹੁੰਦੇ ਨੇ? ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਕਹਿੰਦੇ ਚਾਰ ਬਹੁਤ ਔਖੇ ਹੁੰਦੇ ਨੇ, ਕੌਣ ਕੌਣ? ਗਾਈ ਪੁੱਤਾਂ, ਨਿਰਧਨਾ, ਪੰਥੀ, ਚੱਕਰ ਹੋਏ। ਕਹਿੰਦੇ ਚਾਰ ਬਹੁਤ ਔਖੇ ਹੁੰਦੇ ਨੇ। ਇੱਕ ਤੇ ਗਾਈ ਪੁੱਤ, ਬਲਦ, ਹੁਣ ਤੇ ਚਲੋ ਅੱਜ ਕੱਲ੍ਹ ਤੇ ਟਰੈਕਟਰਾਂ ਨਾਲ ਆਪਾਂ ਕਰਦੇ ਹਾਂ, ਪਹਿਲਾਂ ਲੋਕੀ ਜਦੋਂ ਬਰਸਾਤ ਪੈਂਦੀ ਸੀ ਉਸੇ ਵੇਲੇ ਕਹਿੰਦੇ ਸੀ ਵੀ ਚਲੋ ਬਲਦ ਖੋਲ ਲੈਣੇ, ਵੀ ਹੁਣ ਵੱਤ ਆ ਗਈ, ਮੀਂਹ ਪਿਆ ਹੋਇਆ, ਲਾਹਾ ਲੈ ਲਈਏ ਫਟਾਫਟ, ਬਲਦਾਂ ਨੂੰ ਲੈ ਜਾਣਾ ਉਹਨਾਂ ਨੇ। ਕਹਿੰਦੇ ਬਲਦਾਂ ਦੀ ਸ਼ਾਮਤ ਆ ਜਾਂਦੀ, ਮੀਂਹ ਪੈ ਗਿਆ ਤਾਂ ਵੀ ਲੈ ਹੁਣ ਮੈਨੂੰ ਲੈ ਕੇ ਜਾਊਏ। ਕਹਿੰਦੇ ਬਲਦ ਬਲਦ ਜਿਹੜੇ ਨੇ ਮੀਂਹ ਜਦੋਂ ਪੈਣਾ ਹੈ ਤੇ ਉਹਨਾਂ ਨੂੰ ਖੇਤ ਵਿੱਚ ਲੈ ਜਾਣਾ। ਗਾਈ ਪੁੱਤਾਂ ਨਿਰਧਨਾ, ਕਹਿੰਦੇ ਜਿਹਦੇ ਕੋਲ ਪੈਸਾ ਨਾ ਹੋਵੇ ਉਹਦੇ ਘਰ ਦੀ ਛੱਤ ਚੋਣ ਲੱਗ ਪੈਂਦੀ ਹੈ, ਖਾਵੇ ਕਿੱਥੋਂ? ਪੈਸਾ ਜਿਹਦੇ ਕੋਲ ਨਾ ਹੋਵੇ, ਗਰੀਬ ਹੈ, ਕੱਪੜਾ ਤਨ ਢਕਣ ਨੂੰ ਨਹੀਂ, ਕਹਿੰਦੇ ਉਹ ਬਹੁਤ ਔਖਾ ਹੁੰਦਾ, ਬਰਸਾਤ ਉਹਨੂੰ ਤੰਗ ਕਰਦੀ ਹੈ, ਮੀਂਹ ਉਹਨੂੰ ਔਖਾ ਕਰਦਾ। ਜਿਵੇਂ ਪੈਸੇ ਵਾਲੇ ਤੇ ਕਹਿਣਗੇ ਲੈ ਉਹ ਬੋਤਲਾਂ ਖੁਸ਼ ਨੇ ਵੀ ਮੀਂਹ ਪੈਂਦਾ, ਉਹ ਕਹਿੰਦੇ ਗਰੀਬ ਬਹੁਤ ਔਖਾ ਹੁੰਦਾ। ਗਾਈ ਪੁੱਤਾਂ ਨਿਰਧਨਾ ਪੰਥੀ, ਕਹਿੰਦੇ ਜਿਨ੍ਹਾਂ ਨੇ ਸਫ਼ਰ ਕਰਨਾ ਹੁੰਦਾ ਉਹ ਬਹੁਤ ਔਖੇ ਹੁੰਦੇ ਨੇ। ਪੰਥੀ ਚੱਕਰ ਹੋਏ, ਕਹਿੰਦੇ ਜਿਹੜਾ ਕਿਸੇ ਦੇ ਘਰ ਨੌਕਰ ਰਲਿਆ ਹੋਵੇ, ਕੰਮ ਕਰਨਾ ਹੀ ਪੈਂਦਾ, ਨੌਕਰੀ ਕਰਨੀ ਪੈਂਦੀ ਹੈ। ਜਿਹੜਾ ਬੰਦਾ ਕਿਸੇ ਦਾ ਨੌਕਰ ਹੈ ਉਹਨੂੰ ਸਵੇਰੇ ਜਾਣਾ ਹੀ ਪੈਣਾ ਭਾਵੇਂ ਮੀਂਹ ਜਿੰਨਾ ਮਰਜ਼ੀ ਪੈਂਦਾ ਰਹੇ। ਚੱਕਰ ਹੈ ਜਿਹੜਾ ਉਹਨੂੰ ਜਾਣਾ ਹੀ ਪੈਂਦਾ। ਕਮਾਲ ਹੈ, ਚਾਰ ਬਹੁਤ ਸੌਖੇ ਹੁੰਦੇ ਨੇ, ਚਾਰ ਬਹੁਤ ਔਖੇ ਹੁੰਦੇ ਨੇ। ਇਸੇ ਤਰ੍ਹਾਂ ਇਹ ਤੇ ਗੱਲ ਕਹਿਣ 'ਚ ਆ ਜਾਂਦੇ ਨੇ ਵੀ ਚਾਰ ਹੁੰਦੇ ਤੇ ਬਹੁਤ ਸੌਖੇ ਵੀ ਬਹੁਤ ਨੇ, ਔਖੇ ਵੀ ਬਹੁਤ ਨੇ, ਪਰ ਇਹਦਾ ਇੱਦਾਂ ਇੱਕ ਆਈਡੀਆ ਹੈ ਵੀ ਚਾਰਕ ਔਖੇ ਵੀ ਨੇ, ਚਾਰਕ ਸੌਖੇ ਵੀ ਨੇ। ਬਿਲਕੁਲ ਇਸੇ ਤਰ੍ਹਾਂ ਜਦੋਂ ਸੱਚ ਦਾ, ਗਿਆਨ ਦਾ, ਬਾਣੀ ਦਾ ਮੀਂਹ ਪੈਂਦਾ ਹੈ, ਚਾਰਕ ਸੌਖੇ ਵੀ ਬਹੁਤ ਹੁੰਦੇ ਨੇ ਤੇ ਚਾਰਕ ਔਖੇ ਵੀ ਬਹੁਤ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਵੀ ਜਿਹੜੇ ਮਨਮੁੱਖ ਨੇ, ਜਦੋਂ ਤੂੰ ਗੁਰਬਾਣੀ ਦੀ ਗੱਲ ਚੱਲੇਗੀ ਉਹ ਚੱਲ ਯਾਰ ਚੱਲੀਏ ਛੱਡ ਪਰੇ, ਤੁਸੀਂ 5 ਮਿੰਟ ਉਹਨਾਂ ਕੋਲ ਬਹਿ ਕੇ ਬਾਣੀ ਦੀ ਗੱਲ ਸੁਣਾਓ, ਬਾਣੀ ਇਦਾਂ ਕਹਿੰਦੀ ਹੈ, ਬਾਣੀ ਇਦਾਂ ਕਹਿੰਦੀ ਹੈ, ਵਾਸੀਆਂ ਲੈਣ ਲੱਗ ਜਾਣਗੇ, ਬਘਿਆੜ ਵਾਸੀਆਂ ਲੱਗ ਜਾਂਦੀਆਂ ਉਹਨਾਂ ਨੂੰ ਵੱਡੀਆਂ ਵੱਡੀਆਂ, ਨੀਂਦਰ ਚੜ ਜਾਂਦੀ ਹੈ, ਇੱਕਦਮ ਹੀ ਭਾਰ ਪੈ ਜਾਂਦਾ ਸਿਰ ਤੇ। ਇਹ ਆਮ ਹੀ ਆਪਾਂ ਸੁਣਦੇ ਹਾਂ, ਜਦੋਂ ਪਾਠ ਕਰਦਾ ਸਿਰ ਭਾਰਾ ਭਾਰਾ ਹੋ ਜਾਂਦਾ, ਪਤਾ ਨਹੀਂ ਕੀ ਹੁੰਦਾ, ਜਦੋਂ ਮੈਂ ਪਾਠ ਕਰਦਾ ਨਾ ਮੇਰਾ ਸਿਰ ਤੇ ਭਾਰਾ ਭਾਰਾ ਹੋ ਜਾਂਦਾ, ਇਹ ਲੱਗਦਾ ਵੀ ਭਾਰ ਹੀ ਪੈ ਗਿਆ ਸਿਰ ਤੇ। ਕਈ ਇਦਾਂ ਦੇ ਵੀ ਵੇਖੇ ਹੋਣਗੇ ਤੇ ਕਈ ਇੰਨੇ ਚਾਹ ਨਾਲ ਬਾਣੀ ਪੜ੍ਹਦੇ ਨੇ, ਜਿਵੇਂ ਇੱਕ ਲਗਨ ਹੈ ਅੰਦਰ, ਨਸ਼ਾ ਚੜ੍ਹ ਜਾਂਦਾ ਉਹਨਾਂ ਨੂੰ, ਸਹਿਜ ਪਾਠ ਕਰਦੇ ਹੋਣਗੇ, ਬਸ ਜੇ ਕੋਈ ਪੰਗਤੀ ਇਦਾਂ ਦੀ ਆ ਗਈ ਨਾ, ਜੇ ਸਮਝ ਪੈ ਰਹੀ ਹੈ ਤੇ ਉੱਥੇ ਹੀ ਖੜ ਜਾਣਗੇ, ਉਹ ਤੇ ਤੁਰ ਨਹੀਂ ਸਕਦੇ ਅੱਗੇ, ਉਹ ਤੇ ਧੱਕੇ ਨਾਲ ਹੀ ਵਾਹ ਵਾਹ ਨਿਕਲੀ ਜਾਂਦਾ ਅੰਦਰੋਂ, ਮਾਲਕਾ ਇੰਨਾ ਸੋਹਣਾ ਬਚਨ, ਅੰਦਰੋਂ ਵਾਹ ਵਾਹ ਵਾਹ ਵਾਹ ਕਰੀ ਜਾਂਦੇ ਨੇ ਉਹ ਤੇ। ਤੂੰ ਧੰਨ ਹੈ ਮੇਰੇ ਸਤਿਗੁਰੂ ਜੀ, ਤੂੰ ਧੰਨ ਹੈ, ਤੂੰ ਧੰਨ ਹੈ ਸੱਚੇ ਪਾਤਸ਼ਾਹ। ਉਹਨਾਂ ਅੰਦਰ ਚਾਹ ਪੈਦਾ ਹੁੰਦਾ, ਜਿਵੇਂ ਆਪਾਂ ਮੈਂ ਪਹਿਲੇ ਦੀਵਾਨ 'ਚ ਵੀ ਅਰਜ਼ ਕੀਤੀ ਸੀ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਸਤਿਗੁਰੂ ਕਹਿੰਦੇ ਨਾਦ ਕੁਰੰਗ ਕਹਿ ਵਿਧਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਲਗਾਵੈ। ਸਤਿਗੁਰੂ ਦੀ ਬਾਣੀ ਨਾਲ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਨਾ, ਗੁਰੂ ਦੇ ਸਿੱਖ ਕਹਿੰਦੇ ਇਦਾਂ ਹੀ ਬਾਣੀ ਨਾਲ ਪਿਆਰ ਕਰਦੇ ਆ, ਤੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਜੇ ਜਿਉਂਦੀ ਰਹਿ ਗਈ, ਕਹਿੰਦੇ ਮੱਛੀ ਕਾਹਦੀ, ਜੇ ਮੱਛੀ ਪਾਣੀ ਤੋਂ ਬਾਹਰ ਕੱਢ ਦਿਓ ਮੱਛੀ ਜਿਉਂਦੀ ਰਹਿ ਗਈ, ਇਹ ਫਿਰ ਤੈਨੂੰ ਭੁਲੇਖਾ ਪੈ ਗਿਆ, ਇਹ ਮੱਛੀ ਨਹੀਂ ਹੋਣੀ, ਇਹ ਕੁਝ ਹੋਰ ਹੋਏਗਾ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢਤਾ, ਮੱਛੀ ਪਾਣੀ ਤੋਂ ਦੂਰ ਹੈ ਜਿਉਂਦੀ ਰਹਿ ਗਈ, ਤੈਨੂੰ ਭੁਲੇਖਾ ਪਿਆ, ਇਹ ਮੱਛੀ ਨਹੀਂ ਹੋਣੀ ਕੁਝ ਹੋਰ ਹੋਏਗਾ। ਸਿੱਖ ਬਾਣੀ ਨਾਲੋਂ ਟੁੱਟ ਗਿਆ, ਅਜੇ ਵੀ ਤੁਰਿਆ ਫਿਰਦਾ ਹੈ ਇਹ ਸਿੱਖ ਨਹੀਂ ਹੋਣਾ ਇਹ ਕੁਝ ਹੋਰ ਹੋਏਗਾ ਸਿੱਖ ਨਹੀਂ ਇਹਨੂੰ ਹੋਰ ਜੋ ਮਰਜ਼ੀ ਕਹਿੰਦਾ ਪਰ ਸਿੱਖ ਨਹੀਂ ਬਚਦਾ ਪਾਣੀ ਬਿਨਾਂ ਜੇ ਸਿੱਖ ਹੈ ਫਿਰ ਨਹੀਂ ਬਚਦਾ ਤੇ ਆਪਾਂ ਪੜ੍ਹਦੇ ਹੀ ਹਾਂ ਨੌਵੇਂ ਪਾਤਸ਼ਾਹ ਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਤੇ ਕਿਵੇਂ ਪਿਆਰ ਪਾਉਣਾ ਚਾਹੀਦਾ ਕਿਵੇਂ ਪੜੋ ਵੇਖੋ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕੋ ਨਾਨਕ ਹਰ ਪਦ ਮਨਾ ਜਿਹ ਬਿਦ ਜਲ ਕੋ ਮੀਨ ਕਹੋ ਨਾਨਕ ਹਰ ਭਜ ਮਨਾ ਕਹਿੰਦੇ ਰੱਬ ਨੂੰ ਏਦਾਂ ਪਿਆਰ ਕਰੀ ਭਾਈ ਜਿਵੇਂ ਮੱਛੀ ਜਿਹ ਬਿਦ ਜਿਹੜੇ ਤਰੀਕੇ ਨਾਲ ਜਲ ਕੋ ਮੀਨ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਕਹਿੰਦੇ ਏਦਾਂ ਕਰੀ ਇਹ ਕਿਉਂ ਕਿਹਾ ਨੌਵੇਂ ਪਾਤਸ਼ਾਹ ਨੇ ਕਹਿੰਦੇ ਉਦਣ ਸਮਝ ਲਈ ਮੱਛੀ ਪਾਣੀ ਤੋਂ ਬਾਹਰ ਕੱਢ ਲਈਏ ਤੇ ਤੜਫਣ ਲੱਗ ਪੈਂਦੀ ਹੈ ਜਿੱਦਣ ਤੂੰ ਬਾਣੀ ਤੋਂ ਦੂਰ ਜਾਏਗਾ ਤੇ ਤੜਫਣ ਲੱਗ ਪਏਗਾ ਉਦਣ ਸਮਝ ਲਈ ਵੀ ਮੇਰੇ ਤੇ ਕਿਰਪਾ ਹੋ ਗਈ ਜੇ ਨਿਤਨੇਮ ਨਹੀਂ ਹੋਇਆ ਤੇ ਤੈਨੂੰ ਫਿਕਰ ਪਏਗਾ ਵੀ ਮੇਰਾ ਨਿਤਨੇਮ ਨਹੀਂ ਹੋਇਆ ਅੱਜ ਜੇ ਬਾਣੀ ਨਾਲੋਂ ਦੂਰ ਜਾ ਕੇ ਵਿਆਕੁਲ ਹੋਏਗਾ ਤੜਫੇਗਾ ਤੇ ਫਿਰ ਸਮਝ ਲਈ ਵੀ ਪਿਆਰ ਤੇਰਾ ਸੱਚਾ ਹੈ ਤੇ ਜੇ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਜੇ ਨਿਬੇੜਾ ਹੀ ਕਰਨਾ ਹੈ ਵੀ ਚੱਲ ਜਪਜੀ ਸਾਹਿਬ ਵੀ ਨਿਪੜ ਗਿਆ ਚੱਲ ਹੁਣ ਜਾਪ ਸਾਹਿਬ ਵੀ ਨਿਪੜ ਗਿਆ ਚੱਲ ਸਵਈਏ ਵੀ ਕਰ ਲੈ ਫਟਾਫਟ ਚੋਬ ਲੈ ਆਹ ਹੋ ਗਿਆ ਆਨੰਦ ਸਾਹਿਬ ਫਿਰ ਨਹੀਂ ਗੱਲ ਬਣਦੀ ਏਦਾਂ ਨਿਬੇੜਾ ਨਿਬੇੜਾ ਨਾ ਕਰੀਏ ਜੇ ਮਹਾਰਾਜ ਕਹਿੰਦੇ ਪਿਆਰ ਕਰਨਾ ਫਿਰ ਏਦਾਂ ਕਰ ਏਦਾਂ ਤਾਂ ਕਰਕੇ ਭਾਈ ਜਿਹੜੇ ਪਿਆਰ ਵਾਲੇ ਗੁਰੂ ਦੇ ਸਿੱਖ ਨੇ ਉਹਨਾਂ ਨੂੰ ਤੇ ਚਾਅ ਚੜ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇੰਨੇ ਪਿਆਰ ਵਿੱਚ ਹੁਣ ਵੇਖੋ ਜੇ ਸੱਚਮੁੱਚ ਬੰਦਾ ਦਿਲੋਂ ਪਿਆਰ ਕਰਦਾ ਸਿੱਖੀ ਨਾਲ ਤੇ ਗੁਰੂ ਦੇ ਸਿਧਾਂਤਾਂ ਨਾਲ ਸੱਚ ਨਾਲ ਇੱਥੇ ਜਿਵੇਂ ਸੰਗਤ ਇੱਥੇ ਜੁੜੀ ਬੈਠੀ ਤੇ ਉਹਨੂੰ ਕਿਤੇ ਥੋੜਾ ਚਾਹ ਚੜਦਾ ਮਨ ਹੁਣ ਜੇ ਬੰਦਾ ਈਰਖਾ ਦਾ ਮਾਰਿਆ ਜੈਲਸੀ ਦਾ ਭਰਿਆ ਐਵੇਂ ਹੀ ਸੜੀ ਜਾਏ ਤੇ ਗੱਲ ਵੱਖ ਹੈ ਨਹੀਂ ਤੇ ਉਹ ਇੱਦਾਂ ਹੀ ਕਹੀ ਜਾਂਦਾ ਮੇਰੇ ਸੱਚੇ ਪਾਤਸ਼ਾਹ ਕਲਗੀਆਂ ਵਾਲਿਆ ਸ਼ੁਕਰ ਹੈ ਤੇਰੇ ਪੁੱਤ ਵੀ ਇੰਨੇ ਇਕੱਠੇ ਹੋ ਕੇ ਬੈਠੇ ਆ ਉਹ ਤੇ ਇੰਨੇ ਨਾਲ ਹੀ ਗੁਰਮੁਖੋ ਗਦਗਦ ਹੋ ਹੀ ਜਾਂਦਾ ਹੈ ਉਹ ਤੇ ਖੁਸ਼ੀ ਬੜਾ ਹੁੰਦਾ ਵੀ ਮਹਾਰਾਜ ਤੇਰੇ ਪੁੱਤ ਆ ਗੱਲਾਂ ਕਰਦੇ ਨੇ ਸਾਡੇ ਪੰਜਾਬ ਚ ਆ ਕੇ ਵੱਡੀਆਂ ਵੱਡੀਆਂ ਵੀ ਸਾਡੇ ਜੀ ਇੰਨਾ ਇਕੱਠ ਹੋ ਗਿਆ ਜੀ ਸਾਡੇ ਇੰਨਾ ਇਕੱਠ ਹੋ ਗਿਆ ਤੇ ਆਪਾਂ ਦਰਬਾਰ ਚ ਲਾ ਲਿਆ ਜਾਂ ਛੋਟਾ ਜਿਹਾ ਪੰਡਾਲ ਲਾ ਲਿਆ ਪੰਜ ਚਾਰ ਹਜ਼ਾਰ ਇਕੱਠੇ ਕਰ ਲਏ ਤੇ ਆਹ ਵੇਖੋ ਇਹ ਹੋ ਸਕਦਾ ਹੈ ਇੰਟੈਲੀਜੈਂਸੀ ਵਾਲੇ ਰਿਪੋਰਟਾਂ ਇਹ ਜਦੋਂ ਰਿਪੋਰਟ ਲਿਖਦੇ ਨੇ ਨਾ ਇੱਕ ਇਹ ਲਿਖਣਗੇ 4 ਫੁੱਟ ਵਿੱਚ 4 ਸਕੇਅਰ ਫਿੱਟ ਜਿਹੜਾ ਹੁੰਦਾ ਹੈ 4 ਸਕੇਅਰ ਫਿੱਟ ਵਿੱਚ ਇੱਕ ਬੰਦਾ ਬੈਠਦਾ ਹੈ ਤੇ ਤੁਸੀਂ ਦੱਸੋ ਵੀ 4 ਸਕੇਅਰ ਫਿੱਟ ਜਿੱਥੇ ਬੰਦਾ ਬੈਠਾ ਹੈ 4 ਸਕੇਅਰ ਫਿੱਟ ਇਹ ਉੱਪਰ ਰਿਪੋਰਟਾਂ ਇਦਾਂ ਭੇਜਣਗੇ ਵੀ 4 ਫੁੱਟ ਵਿੱਚ 4 ਹੈ 4 ਹੈ ਚਾਰੇ ਪਾਸੇ ਫਿਰ ਇੱਕ ਬੰਦਾ ਬੈਠਾ ਪਰ ਇੱਥੇ ਤੇ 1.5 ਫੁੱਟ ਚ ਇੱਕ ਇੱਕ ਫੁੱਟ ਚ ਬੰਦਾ ਬੈਠਾ ਹੈ ਇੱਕ ਫੁੱਟ ਜਗ੍ਹਾ ਮੱਲ ਕੇ ਔਖੇ ਹੋ ਕੇ ਭੀੜੇ ਹੋ ਕੇ ਬੈਠੇ ਆ ਤੇ ਕਿੰਨੀ ਖੁਸ਼ੀ ਹੁੰਦੀ ਹੈ ਵੀ ਜਿੰਨੇ ਜਿਵੇਂ ਤੁਸੀਂ ਏਡੀ ਵੱਡੀ ਗਿਣਤੀ 'ਚ ਬੈਠੇ ਹੋ ਜੇ ਕਿਤੇ ਸਾਰੇ ਹੀ ਆਪਾਂ ਬਾਣੀ ਨਾਲ ਜੁੜ ਜਾਈਏ ਬਾਣੀ ਨੂੰ ਸਮਝ ਜਾਈਏ ਇੰਨੇ ਹੀ ਨਹੀਂ ਮੁੱਕਦੇ ਜੇ ਕਿਤੇ ਦਿਲੋਂ ਪਿਆਰ ਕਰੀਏ ਜਿਵੇਂ ਗੋਡੇ ਨਾਲ ਮੈਂ ਕੱਲ੍ਹ ਵੀ ਕਿਹਾ ਸੀ ਵੀ ਗੋਡੇ ਨਾਲ ਗੋਡਾ ਜਿਵੇਂ ਜੋੜ ਕੇ ਬੈਠੇ ਹੋ ਇੱਦਾਂ ਮਨ ਜੋੜ ਲਓ ਜਿਵੇਂ ਤੁਹਾਡੇ ਗੋਡੇ ਨਾਲ ਗੋਡਾ ਜੁੜਿਆ ਇਦਾਂ ਮਨ ਵੀ ਜੁੜ ਜਾਣ ਹੁਣ ਕੌਣ ਰਮਦਾਸੀ ਆ ਕੌਣ ਜੱਟ ਹੈ ਕੌਣ ਰਾਮਗੜੀ ਹੈ ਇੱਥੇ ਕੌਣ ਮਜ਼ਬੀ ਹੈ ਸਾਰੇ ਗੋਡੇ ਨਾਲ ਗੋਡੇ ਜੋੜ ਕੇ ਜਿੱਥੇ ਜਗ੍ਹਾ ਮਿਲ ਗਈ ਬਹਿ ਗਏ ਸਭ ਭੈਣਾਂ ਬਰਾਬਰ ਬਹਿ ਗਈਆਂ ਆ ਗਏ ਬਸ ਜਿੱਦਾਂ ਗੋਡੇ ਜੋੜ ਲਏ ਕਿਤੇ ਇਦਾਂ ਮਨ ਜੋੜ ਲਈਏ ਆ ਕਿਹੜੀ RSS ਦੀ ਗੱਲ ਕਰਦੇ ਹੋ ਇਹ ਪਵਾ ਦੇਣਗੇ ਖਾਖੀ ਨਿਕਰਾਂ ਸਾਨੂੰ ਇਹ ਪਵਾ ਦੇਣਗੇ ਇਹ ਕਿਤੇ ਇਹ ਆ ਜਾਣਗੇ ਸਾਡੇ ਮੂੰਹ ਇੱਧਰ ਨੂੰ ਕਰ ਲਏਗਾ ਕੋਈ ਜੇ ਆਪਾਂ ਐ ਕਿਤੇ ਜਿਵੇਂ ਇੱਥੇ ਬੈਠੇ ਹੋ ਜੁੜ ਕੇ ਐਂ ਬਹਿ ਜਾਈਏ ਕਿਤੇ ਇੱਥੇ ਮੂਲੀਆਂ ਵੇਚਣ ਵਾਲੇ ਬਾਬੇ ਆ ਜਾਣਗੇ ਇੱਧਰ ਨੂੰ ਮੂੰਹ ਕਰ ਲਏਗਾ ਕੋਈ ਗੱਲ ਸੁਣ ਲਿਓ ਧਿਆਨ ਨਾਲ ਫਿਰ ਇੱਧਰ ਮੂੰਹ ਕੋਈ ਕਿਵੇਂ ਕਰੇਗਾ ਇਹਨਾਂ ਨੂੰ ਸਭ ਪਤਾ ਵੀ ਇਹ ਤੇ ਵੇਖੋ ਟਾਈਮ ਤੇ ਹੀ ਬੈਠੇ ਆ ਇੱਥੇ ਬੈਠੇ ਆ ਸਰੀਰ ਨਾਲ ਸਰੀਰ ਜ਼ਰੂਰ ਜੁੜ ਕੇ ਬੈਠਾ ਹੈ ਮਨ ਨਹੀਂ ਜੁੜਦੇ ਸਾਡੇ ਤੇ ਬੇੜਾ ਬਹਿ ਗਿਆ ਸਾਡਾ ਲਫ਼ਜ਼ ਯਾਦ ਰੱਖਿਓ ਬੇੜਾ ਬਹਿ ਗਿਆ ਸਾਡਾ ਕਦੋਂ ਆ ਲਫ਼ਜ਼ ਸੁਣਿਓ ਧਿਆਨ ਨਾਲ ਨਾ ਭਾਈ ਸੰਤ ਸਮੂਹ ਅਨੇਕ ਮਤੀ ਕੇ ਆ ਹੁਣ ਧਿਆਨ ਨਾਲ ਸੁਣਿਓ ਵੀ ਸਾਡਾ ਇਹ ਬੇੜਾ ਕਿਉਂ ਬੈਠਾ ਹੈ ਐਦਾਂ ਬੁਰਾ ਹਾਲ ਕਿਉਂ ਹੋਇਆ ਹੈ ਸੰਤ ਬੜੀਆਂ ਮਤਾਂ ਦੇ ਨੇ ਬਾਬਿਆਂ ਦੀ ਆਪਣੀ ਆਪਣੀ ਮਤ ਹੈ ਤੁਸੀਂ ਮੈਨੂੰ ਇਹ ਦੱਸੋ ਸੰਤਾਂ ਦੀ ਵੱਖੋ ਵੱਖਰੀ ਮਤ ਹੋਵੇ ਇਹਦਾ ਸਮਾਜ ਨੂੰ ਫਾਇਦਾ ਹੈ ਕਿ ਨੁਕਸਾਨ ਹੈ ਬੋਲੋ ਅਲੱਗ ਅਲੱਗ ਮਤਾਂ ਦੇ ਬੰਦੇ ਹੁਣ ਇਹਦਾ ਫਾਇਦਾ ਹੈ ਕਿ ਨੁਕਸਾਨ ਹੈ ਨੁਕਸਾਨ ਹੈ ਕਿਉਂਕਿ ਜਿੰਨੇ ਮਤਾਂ ਦੇ ਸੰਤ ਹੋਣਗੇ ਉਨੇ ਮਤਾਂ ਦੀ ਵੀ ਸੰਗਤ ਬਣ ਜਾਂਦੀ ਹੈ ਕਿਸੇ ਨਾਲ ਲੱਖ ਜੁੜਿਆ ਕਿਸੇ ਨਾਲ 2 ਲੱਖ ਜੁੜਿਆ ਕਿਸੇ ਨਾਲ 5 ਲੱਖ ਜੁੜਿਆ ਬਸ ਬਾਬੇ ਵੰਡੇ ਗਏ ਸੰਗਤ ਤੇ ਆਪੀ ਵੰਡੀ ਗਈ ਆਖੋ ਸਤਨਾਮ ਗੁਰਮੁਖੋ ਸੰਤ ਸਮੂਹ ਏਕ ਮਤੀ ਕੇ ਤੇ ਹੋ ਸਕਦਾ ਹੈ ਜੇ ਏਕ ਮਤੀ ਕੇ ਨੇ ਤੇ ਤਾਂ ਸਾਰੀ ਸੰਗਤ ਵੀ ਇੱਕ ਮਤ ਹੋ ਸਕਦੀ ਹੈ ਧਿਆਨ ਨਾਲ ਸੁਣੋ ਜੇ ਅਸੀਂ ਏਕ ਮਤੀ ਦੇ ਹੋਈਏ ਫਿਰ ਬੇਨਤੀ ਕਰ ਰਿਹਾ ਜੇ ਅਸੀਂ ਇੱਕ ਮਤ ਆ ਜੇ ਸੰਤ ਇੱਕ ਮਤ ਹੋਏ ਤੇ ਪਬਲਿਕ ਆਪੇ ਹੀ ਇੱਕ ਮਤ ਹੋ ਗਈ ਤੇ ਜੇ ਸੰਤ ਅਲੱਗ ਅਲੱਗ ਮਤਾਂ ਦੇ ਹੋਣਗੇ ਤੇ ਪਬਲਿਕ ਤੇ ਆਪੇ ਹੀ ਇੱਕ ਅਲੱਗ ਅਲੱਗ ਮਤਾਂ ਦੀ ਹੋ ਗਈ ਤਾਂ ਹੀ ਜੇ ਮਹਾਰਾਜ ਨੇ ਕਿਹਾ ਵੀ ਜੇ ਸੰਤ ਸਮੂਹ ਅਨੇਕ ਮਤੀ ਕੇ ਪਰ ਇੱਥੇ ਹੀ ਆਪਾਂ ਅੱਗੇ ਪੜ੍ਹਦੇ ਹਾਂ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਏਕ ਰੱਤੀ ਬਿਨ ਏਕ ਰੱਤੀ ਕੇ ਕਹਿੰਦੇ ਕੱਖ ਨਹੀਂ ਇਹਨਾਂ ਦੇ ਕੋਲ ਰੱਤੀ ਦੇ ਨੇ ਤੇ ਕੱਖ ਦੇ ਕਿਉਂਕਿ ਜਦੋਂ ਤੁਸੀਂ ਵੰਡੇ ਗਏ ਸਤਿਗੁਰੂ ਕਹਿੰਦੇ ਨੇ ਜਦੋਂ ਤੁਸੀਂ ਵੰਡੇ ਹੋ ਤੇ ਜਨਤਾ ਨੇ ਤੇ ਆਪੇ ਹੀ ਵੰਡੀ ਜਾਣਾ ਹੈ ਕੋਈ ਆਪਣੀ ਮਤ ਚੁੱਕੀ ਫਿਰਦਾ ਦੂਜਾ ਆਪਣੀ ਮਤ ਚੁੱਕੀ ਫਿਰਦਾ ਤੀਜਾ ਆਪਣੀ ਮਤ ਚੁੱਕੀ ਫਿਰਦਾ ਹੈ ਜੇ ਇੱਕ ਮਤ ਦੇ ਤੁਸੀਂ ਹੋਵੋ ਤੇ ਲੋਕ ਵੀ ਇੱਕ ਮਤ ਹੋ ਸਕਦੇ ਨੇ ਜੇ ਮੈਂ ਵੀ ਇੱਕ ਪਰਮਾਤਮਾ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਸਿੱਖ ਰਹਿਤ ਮਰਿਆਦਾ ਤੇ ਮੈਂ ਚੱਲਦਾ ਤੇ ਮੇਰੇ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਆਪੇ ਹੀ ਉਸੇ ਪਾਸੇ ਤੁਰ ਪੈਣਾ ਤੇ ਸਾਨੂੰ ਸਾਰਿਆਂ ਨੂੰ ਇੱਕ ਕਰ ਸਕਦੀ ਹੈ ਇੱਕ ਸਿੱਖ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਬਣੀ ਹੈ ਲਿਆਓ ਪੜ੍ਹੋ ਉਹਨੂੰ ਲਾਗੂ ਕਰੋ ਘਰਾਂ ਵਿੱਚ ਅਲੱਗ ਅਲੱਗ ਮਤਾਂ ਦੇ ਜੇ ਸਾਡੇ ਪਰਿਵਾਰ ਹੋਣਗੇ ਕਿਵੇਂ ਕੰਮ ਚੱਲ ਜਾਏਗਾ ਗੁਰਮੁਖੋ ਇੱਕ ਮਤ ਹੋਣੀ ਚਾਹੀਦੀ ਹੈ ਇੱਕ ਮਤ ਸਾਰੀ ਦੁਨੀਆ ਲੜਦੀ ਫਿਰਦੀ ਅੱਜ ਕੌਮ ਵਿੱਚ ਇੰਨੀਆਂ ਲੜਾਈਆਂ ਇੰਨੇ ਝਗੜੇ ਕਿਉਂ ਨੇ ਅਲੱਗ ਅਲੱਗ ਮਤਾਂ ਦੇ ਸੰਤ ਨੇ ਤੇ ਅਲੱਗ ਅਲੱਗ ਮਤਾਂ ਦੇ ਪੰਜ ਪਿਆਰੇ ਨੇ ਪੰਜ ਪਿਆਰੇ ਵੀ ਅਲੱਗ ਅਲੱਗ ਮਤਾਂ ਦੇ ਨੇ ਕਿਵੇਂ ਕਿਵੇਂ ਹੁਣ ਪੰਜ ਪਿਆਰੇ ਕਿਸੇ ਨੇ ਕਿਸੇ ਜਥੇ ਦੇ ਕਿਸੇ ਜਥੇ ਦੇ ਅਲੱਗ ਅਲੱਗ ਜਥੇ ਅਲੱਗ ਅਲੱਗ ਜਥਿਆਂ ਦੇ ਪੰਜ ਪਿਆਰੇ ਹੁਣ ਪੰਜ ਪਿਆਰਿਆਂ ਨੇ ਇੱਕ ਜਗ੍ਹਾ ਗੱਲ ਹੋਰ ਕਹੀ ਹੈ ਦੂਜੀ ਜਗ੍ਹਾ ਗੱਲ ਹੋਰ ਕਹੀ ਹੈ ਤੀਜੀ ਜਗ੍ਹਾ ਹੋਰ ਕਹੀ ਹੈ ਤੇ ਲੋਕਾਂ 'ਚ ਤੇ ਆਪੇ ਹੀ ਦੁਬਧਾ ਪੈਣੀ ਹੈ ਇਸ ਟੌਪਿਕ ਨੂੰ ਧਿਆਨ ਨਾਲ ਸੁਣੋ ਧਿਆਨ ਨਾਲ ਸਮਝੋ ਜਿਵੇਂ ਹੁਣ ਮੰਨ ਲਓ ਵੀ ਪੰਜ ਪਿਆਰਿਆਂ ਤੋਂ ਮੈਂ ਅੰਮ੍ਰਿਤ ਛਕਿਆ ਮੈਂ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਇਆ ਪੰਜ ਪਿਆਰਿਆਂ ਨੇ ਮੈਨੂੰ ਕਿਹਾ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਧਿਆਨ ਨਾਲ ਸੁਣਿਓ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਮੈਂ ਤੇ ਅੜ ਗਿਆ ਉੱਥੇ ਵੀ ਉਦੋਂ ਬਾਅਦ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਮੈਂ ਪੰਜ ਪਿਆਰਿਆਂ ਤੋਂ ਸੁਣ ਕੇ ਆਇਆ ਤੇ ਅਸੀਂ ਤੇ ਇਹ ਮੰਨਦੇ ਹਾਂ ਕਿ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਦੇ ਹੀ ਰੂਪ ਨੇ ਖਾਲਸਾ ਮੇਰੋ ਰੂਪ ਹੈ ਖਾਸ ਹੁਣ ਮੈਂ ਤੇ ਇਹੀ ਮੰਨਾਂਗਾ ਹੁਣ ਇੱਕ ਮੇਰਾ ਭਰਾ ਮੇਰਾ ਹੀ ਭਰਾ ਉਹ ਦੂਜੇ ਜਗ੍ਹਾ ਅੰਮ੍ਰਿਤ ਛਕਣ ਚਲਿਆ ਗਿਆ ਤੇ ਉੱਥੇ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਦਿੱਤਾ ਮੂਲ ਮੰਤਰ ਭਾਈ ਨਾਨਕ ਹੋਸੀ ਭੀ ਸੱਚ ਤੱਕ ਹੈ ਉਹਨੇ ਕਹਿਣਾ ਮੈਂ ਨਾਨਕ ਹੋਸੀ ਭੀ ਸੱਚ ਤੱਕ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਮੈਂ ਤੇ ਪੰਜ ਪਿਆਰਿਆਂ 'ਚ ਗੁਰੂ ਗੋਬਿੰਦ ਸਿੰਘ ਨੂੰ ਹੀ ਮੰਨਦਾ ਤੇ ਮੈਂ ਕਹਾਂਗਾ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਗੁਰਪ੍ਰਸਾਦ ਤੱਕ ਲੈ ਜੋ ਮਰਜ਼ੀ ਹੋ ਜੇ ਸਾਡੇ ਸਿੰਘ ਫਸੇ ਹੀ ਰਹਿਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਤੇ ਆਪੇ ਹੀ ਲੜਾਂਗੇ ਦੋਵੇਂ ਭਰਾ ਆਪਸ ਵਿੱਚ ਲੜਦੇ ਹੀ ਰਵਾਂਗੇ ਅਸੀਂ ਸਾਨੂੰ ਇੱਕ ਕੌਣ ਕਰੇਗਾ ਹੈਰਾਨੀ ਦੀ ਗੱਲ ਤੇ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਕਿਤੇ ਕੁਝ ਹੋਰ ਕਹਿ ਗਏ ਦੂਜੀ ਜਗ੍ਹਾ ਕਿਤੇ ਹੋਰ ਕਹਿ ਗਏ ਇਦਾਂ ਸਤਿਗੁਰੂ ਕਰ ਸਕਦੇ ਨੇ ਦੱਸੋ ਵੀ ਗੁਰੂ ਗੋਬਿੰਦ ਸਿੰਘ ਦੀ ਇੱਕ ਜਗ੍ਹਾ ਸਟੇਟਮੈਂਟ ਹੋਰ ਹੈ ਦੂਜੀ ਜਗ੍ਹਾ ਹੋਰ ਹੈ ਇਹ ਗੁਰੂ ਗੋਬਿੰਦ ਸਿੰਘ ਕਰਨਗੇ ਇਦਾਂ ਇਹ ਦੁਬਧਾ ਪਾਉਣਗੇ ਕਿ ਦੁਬਧਾ ਕੱਢਣਗੇ ਸਾਡੀ ਹੁਣ ਇਸ ਵੇਲੇ ਤਾਂ ਧਿਆਨ ਨਾਲ ਗੱਲ ਸੁਣਨ ਵਾਲੀ ਹੈ। ਇਸ ਵੇਲੇ 7-8 ਤਰ੍ਹਾਂ ਦੀ ਮਰਿਆਦਾ ਦ੍ਰਿੜ ਕਰਾਈ ਜਾਂਦੀ ਹੈ ਤੇ ਜੇ ਘਰ ਦੇ 7 ਜੀ ਨੇ ਤੇ 7 ਨੇ ਅਲੱਗ-ਅਲੱਗ ਜਗ੍ਹਾ ਅੰਮ੍ਰਿਤ ਛਕ ਲਿਆ। ਇੱਕ ਨੇ ਛਕਿਆ ਅਕਾਲ ਤਖਤ ਸਾਹਿਬ ਤੇ, ਦੂਜੇ ਨੇ ਛਕਿਆ ਦਮਦਮੀ ਟਕਸਾਲ 'ਚ, ਤੀਜੇ ਨੇ ਛਕਿਆ ਅਖੰਡ ਕੀਰਤਨੀ ਜਥੇ ਤੋਂ, ਚੌਥੇ ਨੇ ਛਕਿਆ ਨਿਹੰਗ ਸਿੰਘਾਂ ਤੋਂ, ਪੰਜਵੇਂ ਨੇ ਛਕ ਲਿਆ ਨਾਨਕ ਸਰ, ਛੇਵੇਂ ਨੇ ਛਕ ਲਿਆ ਰਾੜਾ ਸਾਹਿਬ, ਸੱਤਵੇਂ ਨੇ ਛਕ ਲਿਆ ਪ੍ਰਭ ਮਿਲਨੇ ਕਾ ਚਾਓ ਵਾਲਿਆਂ ਦੇ ਜਾ ਕੇ। ਇਹ 7 ਗਿਣਤੇ, ਅਜੇ ਹੋਰ ਵੀ ਹੋਣਗੇ 7-8-10। ਤੇ ਜਦੋਂ ਮੇਰੀ ਗੱਲ ਧਿਆਨ ਨਾਲ ਸੁਣਿਓ, ਜਦੋਂ 10 ਜਗ੍ਹਾ ਪੰਜ ਪਿਆਰੇ ਅਲੱਗ ਅਲੱਗ ਗੱਲ ਕਹਿਣਗੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਤੇ ਆਪਾਂ ਤੇ ਫਿਰ ਲੜਾਂਗੇ ਹੀ। ਆਖੋ ਸਤਨਾਮ ਸ੍ਰੀ ਵਾਹ, ਆਪਾਂ ਲੜਾਂਗੇ ਹੀ, ਹੋਰ ਕੀ ਕਰਾਂਗੇ। ਹੁਣ ਆਪਾਂ ਨੂੰ ਕੌਣ ਇਕੱਠੇ ਕਰ ਦੇਗਾ? ਸਾਡੇ 'ਚ ਤੇ ਝਗੜੇ ਹੀ ਹੋਣਗੇ, ਫਿਰ ਹੋਰ ਕੀ ਹੋਏਗਾ ਭਾਈ? ਸਾਡੇ 'ਚ ਦੁਬਦਾ ਹੀ ਪਵੇਗੀ, ਫਿਰ ਹੋਰ ਕੀ ਹੋਏਗਾ? ਆਪਾਂ ਤੇ ਲੜਾਂਗੇ ਹੀ, ਝਗੜੇ ਹੀ ਪੈਦਾ ਹੋਣਗੇ ਸਾਡੇ 'ਚ। ਤੇ ਜੇ ਇੱਕ ਗੱਲ ਕਹੀ ਹੋਵੇ, ਸਾਰੇ ਇੱਕ ਗੱਲ ਕਹਿਣ, ਇੱਕ ਮਰਿਆਦਾ ਹੋਵੇ, ਇੱਕ ਮਰਿਆਦਾ, ਇੱਕੋ ਹੀ ਗੱਲ, ਪੰਜ ਪਿਆਰੇ ਭਾਵੇਂ ਇੰਡੀਆ ਅੰਮ੍ਰਿਤ ਛਕਾਉਣ, ਭਾਵੇਂ ਅਮਰੀਕਾ ਛਕਾਉਣ, ਭਾਵੇਂ ਕੈਨੇਡਾ ਛਕਾਉਣ, ਭਾਵੇਂ ਇੰਗਲੈਂਡ ਛਕਾਉਣ, ਪੰਜ ਪਿਆਰੇ ਇੱਕ ਗੱਲ ਕਹਿਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਤੇ ਕੌਮ ਇੱਕ ਹੋ ਸਕਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਸਮਝ ਵਿੱਚ ਆ ਗਈ ਚੰਗੀ ਤਰ੍ਹਾਂ, ਪਕੜ ਜਾ ਗਈ ਵੀ ਕਿਉਂ ਹੈ ਇਹ ਲੜਾਈਆਂ ਭਲਾ ਕਿਉਂ ਨੇ? ਕਿਉਂਕਿ ਅਲੱਗ ਅਲੱਗ ਗੱਲ ਕਹੀ ਜਾ ਰਹੀ ਹੈ। ਕਿਸੇ ਦੇ ਕੰਨ ਵਿੱਚ ਕੁਛ ਕਹਿ ਦਿੰਦੇ ਨੇ, ਕਿਸੇ ਦੇ ਕੰਨ 'ਚ ਕੁਛ, ਕਿਸੇ ਦੇ ਅਲੱਗ ਅਲੱਗ ਮਰਿਆਦਾ ਬਣ ਗਈ। ਤੇ ਸਾਨੂੰ ਕੌਮ ਨੂੰ ਇੱਕ ਕਰ ਸਕਦੀ ਹੈ ਇੱਕ ਮਰਿਆਦਾ, ਇੱਕ ਮਰਿਆਦਾ, ਇੱਕ ਸੋਚ। ਮੇਰੀ, ਮੇਰੇ ਭਰਾ ਦੀ, ਮੇਰੇ ਮੇਰੀ ਮਾਂ ਦੀ, ਮੇਰੇ ਪਿਤਾ ਦੀ, ਸਾਡੀ ਸਾਰਿਆਂ ਦੀ ਇੱਕ ਸੋਚ ਹੋਵੇ, ਇੱਕ ਮਰਿਆਦਾ ਸਾਨੂੰ ਸਾਡੇ ਘਰ ਨੂੰ ਇੱਕ ਕਰ ਸਕਦੀ ਹੈ, ਨਹੀਂ ਤੇ ਫੁੱਟ ਪੈਗੀ ਫੁੱਟ। ਤੇ ਅੱਜ ਕੌਮ ਵਿੱਚ ਇਹੀ ਫੁੱਟ ਪਈ ਹੋਈ ਹੈ। ਅਸੀਂ ਪੂਰੀਆਂ ਜੰਗਾਂ ਲੜ ਰਹੇ ਹਾਂ, ਅੱਜ ਅਸੀਂ ਟਕਸਾਲੀ ਹੁੰਦੇ ਹਾਂ, ਅਸੀਂ ਨਾਨਕ ਸਰੀਏ ਹੁੰਦੇ ਹਾਂ, ਅਸੀਂ ਰਾੜਾ ਸਾਹਿਬ ਵਾਲੇ ਹੁੰਦੇ ਹਾਂ, ਅਸੀਂ ਮਸ਼ੀਨਰੀ ਹੁੰਦੇ ਹਾਂ, ਅਸੀਂ ਕਿਉਂ ਨਹੀਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੁੰਦੇ ਹਾਂ? ਸ੍ਰੀ ਅਕਾਲ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁੰਦੇ ਹਾਂ ਜੀ। ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਅੱਜ ਗਰੁੱਪਾਂ ਦੇ ਝਗੜੇ ਹੈ, ਇਹ ਲੜਾਈਆਂ ਗਰੁੱਪਾਂ ਦੀਆਂ ਪਈਆਂ ਹੋਈਆਂ ਨੇ, ਇਹਦਾ ਸ਼ਿਕਾਰ ਅੱਜ ਵਿਚਾਲੇ ਫਸੇ ਪ੍ਰਚਾਰਕ ਹੋ ਰਹੇ ਹੈ। ਪ੍ਰਚਾਰਕ ਵੀ ਸ਼ਿਕਾਰ ਹੋ ਰਹੇ ਨੇ ਇਹਨਾਂ ਗੱਲਾਂ ਦੇ। ਤੇ ਸਾਨੂੰ ਸਿਆਣੇ ਹੋਣਾ ਪਏਗਾ, ਕਿਤੇ ਸਤਿਗੁਰੂ ਦੀ ਕਿਰਪਾ ਹੋਵੇ ਅਸੀਂ ਆਪਣਾ ਹੰਕਾਰ ਛੱਡੀਏ। ਜੇ ਸਾਡੇ, ਮੇਰੀ ਧਿਆਨ ਨਾਲ ਸੁਣਿਓ, ਜੇ ਪੰਜ ਪਿਆਰੇ ਸਾਡੇ ਅੰਮ੍ਰਿਤ ਛਕਾਉਣ ਵਾਲੇ ਨੇ, ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਅੱਖਰ ਅੱਖਰ ਉਹ ਕਹੋ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਫਿਰ ਕੌਮ ਨੂੰ ਇੱਕ ਕੀਤਾ ਜਾ ਸਕਦਾ ਹੈ। ਪੜ੍ਹਦੇ ਹਾਂ, ਇੱਕ ਪਿਤਾ ਇੱਕ ਸਕੇ ਹਮ ਪਰ, ਤੂੰ ਮੇਰਾ ਗੁਰਹਾਈ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ। ਇਹਦਾ ਅਰਥ ਪੜ੍ਹ ਲਓ, ਇੱਕੋ ਪਿਤਾ ਦੇ ਪੁੱਤਰ ਹਾਂ। ਪਿਤਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਤੇ ਵਾਸੀ ਆਨੰਦਪੁਰ ਸਾਹਿਬ ਦੇ, ਜਨਮ ਕੇਸਗੜ੍ਹ ਸਾਹਿਬ ਦਾ, ਭਰਾ ਬਣ ਜਾਈਏ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਹੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਹੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ। ਪੜੋ ਪੜੋ ਪੜੋ ਪੜੋ, ਹੋ ਪਿਤਾ ਦੇ ਪੁੱਤਰ ਕੇ ਗੱਜ ਕੇ ਪਿਤਾ ਦੇ ਪੁੱਤਰ ਅਸੀਂ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਪਿਤਾ ਦੇ ਪੁੱਤਰ ਅਸੀਂ ਸਾਰੇ ਜੀ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਪੜੋ ਸਿੱਖੋ ਪਿਤਾ ਦੇ ਪੁੱਤਰ ਅਸੀਂ ਪੜੋ ਪੜੋ ਭਾਈ ਬਣ ਕੇ ਰਹੀਏ ਭਾਈ ਭਾਈ ਬਣ ਕੇ ਹਾਂਜੀ ਅਮਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਵਿਸਰ ਗਈ ਸਭ ਦਾਤ ਕਰਾਈ ਜਬ ਤੇ ਸਾਤ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਮਗਾਨਾ ਸਤਸੰਗ ਹਮ ਕੋ ਅਨਿਆਈ ਸਾਰਿਆਂ ਨਾਲ ਸਾਡਾ ਪਿਆਰ ਹੋਵੇ ਸਾਰੇ ਇੱਕ ਮਤ ਹੋਈਏ ਅਨੇਕ ਮਤਾਂ ਨਾਲ ਹੀ ਸਾਡਾ ਨੁਕਸਾਨ ਹੁੰਦਾ ਹੈ ਅਲੱਗ ਅਲੱਗ ਸੋਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇੱਕ ਕਰਦੇ ਨੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨਾ ਹੀ ਇੱਕ ਹੋਣਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ ਇੱਥੇ ਵੀ ਅਸੀਂ ਵੰਡੇ ਹੋਏ ਹਾਂ ਇੱਥੇ ਵੀ ਤੇ ਵੰਡੇ ਹੀ ਹੋਏ ਹਾਂ ਅੱਧਿਆਂ ਨੇ ਅੱਜ ਮਨਾਇਆ ਅੱਧਿਆਂ ਨੇ ਪਰਸੋਂ ਮਨਾਉਣਾ ਹੈ ਇੱਥੇ ਵੀ ਦੋ ਨੇ ਨਾ ਕੈਲੰਡਰ ਵੀ ਦੋ ਹੋ ਗਏ ਸਾਡੇ ਦੁਬਦਾ ਹੀ ਹੈ ਦੁਫਾੜ ਹੀ ਕੀਤਾ ਸਦਾ ਵੰਡਿਆ ਹੀ ਹੈ ਸਾਨੂੰ ਗੁਰਪੁਰਬਾਂ ਦੇ ਵੀ ਵੰਡੇ ਹੋਏ ਆ ਪਰ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ 2003 ਵਿੱਚ ਲਾਗੂ ਕੀਤਾ ਗਿਆ ਸੀ ਉਹਦੇ ਮੁਤਾਬਕ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਸਿੱਖ ਵਾਸਤੇ ਸੱਚਮੁੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਹੈ ਉਹਦੇ ਲਈ ਏਦੂ ਕੋਈ ਵੀ ਦਿਨ ਮਹਾਨ ਨਹੀਂ ਹੋ ਸਕਦਾ ਉਹ ਅੱਜ ਵਾਲੇ ਦਿਨ ਨੂੰ ਸਭ ਤੋਂ ਮਹਾਨ ਸਮਝਦਾ ਹੈ ਵੀ ਅੱਜ ਵਾਲੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪ੍ਰਕਾਸ਼ ਹੋਇਆ ਐਸੀ ਰੌਸ਼ਨੀ ਐਸਾ ਸੂਰਜ ਚੜ੍ਹਿਆ ਜਿਹੜਾ ਅੱਜ ਸਾਡੇ ਤੱਕ ਪ੍ਰਕਾਸ਼ ਪਹੁੰਚਿਆ ਸਾਨੂੰ ਅਕਲ ਆਈ ਸਾਨੂੰ ਸਮਝ ਆਈ ਸਾਨੂੰ ਵੀ ਜ਼ਿੰਦਗੀ ਜਿਉਣ ਦਾ ਪਤਾ ਲੱਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਸੱਚਮੁੱਚ ਚਾਨਣ ਲੈਂਦੇ ਆ ਜਿਹੜੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨੇ ਉਹ ਤੇ ਬੜੇ ਖੁਸ਼ ਹੁੰਦੇ ਆ ਵੀ ਅੱਜ ਭਾਗਾਂ ਵਾਲਾ ਦਿਨ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਰਾਮਸਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬੁੱਢਾ ਸਾਹਿਬ ਨੂੰ ਚੁਕਾਇਆ ਸੀਸ ਉੱਤੇ ਰੱਖ ਕੇ ਤੇ ਨਾਲ ਸਾਰੀ ਸੰਗਤ ਕੀਰਤਨ ਕਰਦੀ ਹੋਈ ਸ਼ਬਦ ਪੜ੍ਹਦਿਆਂ ਹੋਇਆਂ ਆਏ ਤੇ ਰਾਮਸਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਲੈ ਕੇ ਆਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੌਰ ਕਰਦੇ ਸੀ ਏਦਾਂ ਉੱਤੇ ਇਹ ਉਹ ਨੇ ਪਿਆਰਿਓ ਇਹ ਉਹ ਨੇ ਜਿਨ੍ਹਾਂ ਉੱਤੇ ਗੁਰੂ ਅਰਜਨ ਦੇਵ ਜੀ ਨੇ ਵੀ ਚੌਰ ਕੀਤਾ ਆਪਣੇ ਹੱਥ ਨਾਲ ਇਹ ਉਹ ਨੇ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਦੇ ਹਾਂ ਇਹ ਛੋਟੀ ਜੀ ਗੱਲ ਨਹੀਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਸਾਡਾ ਪਿਆਰ ਬਣੇ ਜਦੋਂ ਸਤਿਗੁਰੂ ਦੀ ਬਾਣੀ ਪੜ੍ਹੀਏ ਸੁਣੀਏ ਸਮਝੀਏ ਫਿਰ ਹੋਰ ਕੋਈ ਇੱਛਾ ਨਹੀਂ ਰਹਿਣੀ ਚਾਹੀਦੀ ਮਨ ਵਿੱਚ ਸਤਿਗੁਰੂ ਮਿਲ ਗਏ ਤੇ ਸਭ ਕੁਝ ਮਿਲ ਗਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹਦੇ ਵਿੱਚ ਹੀ ਆ ਗਈਆਂ ਜੇ ਸਤਿਗੁਰ ਨਜ਼ਰ ਕਰੇ ਜੇ ਸਤਿਗੁਰੂ ਦੀ ਸਾਡੇ ਤੇ ਨਜ਼ਰ ਹੋ ਗਈ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਜੇ ਗੁਰਬਾਣੀ ਦਾ ਗਿਆਨ ਹੋ ਗਿਆ ਅਕਲ ਆ ਗਈ ਸਮਝ ਪੈ ਗਈ ਤੇ ਇਹਦੇ 'ਚ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਆ ਗਈਆਂ ਇਹ ਨਹੀਂ ਕਿ ਨਦਰ ਕਰਨਗੇ ਫਿਰ ਖੁਸ਼ੀ ਆਏਗੀ ਬਸ ਸਤਿਗੁਰੂ ਦੀ ਨਦਰ ਹੀ ਮੇਰੇ ਲਈ ਸਭ ਕੁਝ ਹੈ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਤੇ ਕਮਾਲ ਦੀ ਗੱਲ ਇਹ ਹੈ ਗੁਰੂ ਅਰਜਨ ਦੇਵ ਜੀ ਇੱਦਾਂ ਸਾਈਡ ਤੇ ਬੈਠੇ ਹੋਏ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਹੁਕਮਨਾਮਾ ਲਿਆ ਜਦੋਂ ਹੁਕਮਨਾਮਾ ਆਇਆ ਨਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸਾਰੀ ਸੰਗਤ ਨੇ ਇੱਦਾਂ ਹੱਥ ਜੋੜ ਕੇ ਮੱਥਾ ਟੇਕਿਆ ਤੇ ਗੁਰੂ ਅਰਜਨ ਦੇਵ ਜੀ ਨੇ ਇਹ ਨਹੀਂ ਕਿਹਾ ਵੀ ਇਹ ਤੇ ਮੇਰਾ ਹੀ ਉਚਾਰਨ ਕੀਤਾ ਹੋਇਆ ਸ਼ਬਦ ਹੈ ਨਾ ਜਦੋਂ ਹੁਕਮਨਾਮਾ ਆਇਆ ਗੁਰੂ ਅਰਜਨ ਦੇਵ ਜੀ ਨੇ ਵੀ ਉਵੇਂ ਹੀ ਮੱਥਾ ਟੇਕਿਆ ਜਿਵੇਂ ਸਾਰੀ ਸੰਗਤ ਨੇ ਟੇਕਿਆ ਉਵੇਂ ਹੀ ਨਮਸਕਾਰ ਉਹਨਾਂ ਨੇ ਕੀਤੀ ਸੀ ਕਿਉਂਕਿ ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ ਸਤਿਗੁਰ ਨੇ ਇੱਥੇ ਸ਼ਖਸੀਅਤ ਮਹਾਨ ਨਹੀਂ ਸ਼ਖਸੀ ਪੂਜਾ ਨਹੀਂ ਇੱਥੇ ਸਰੀਰ ਨਾਲ ਨਹੀਂ ਜੋੜਿਆ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਿਆ ਸਾਹਮਣੇ ਪ੍ਰਕਾਸ਼ ਕੀਤਾ ਹਰਿਮੰਦਰ ਚ ਆਪ ਨਹੀਂ ਆਸਣ ਲਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕੀਤਾ ਚੌਰ ਗੁਰੂ ਗ੍ਰੰਥ ਸਾਹਿਬ ਤੇ ਹੁੰਦਾ ਸੀ ਵੀ ਤੁਹਾਡਾ ਧਿਆਨ ਸ਼ਬਦ ਨਾਲ ਜੁੜਿਆ ਰਵੇ ਸ਼ਬਦ ਨਾਲ ਪਰ ਅਸੀਂ ਜੁੜੇ ਹੋਏ ਹਾਂ ਦੇਹ ਚ ਅਸੀਂ ਹੱਡ ਚੰਮ ਦੀ ਦੇਹ ਨਾਲ ਜੁੜੇ ਹਾਂ ਅਸੀਂ ਸਰੀਰ ਨਾਲ ਜੁੜੇ ਹੋਏ ਲੋਕ ਸਤਿਗੁਰਾਂ ਨੇ ਸਾਨੂੰ ਸ਼ਬਦ ਦੇ ਹੀ ਪੁਜਾਰੀ ਬਣਾਇਆ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨਾਲ ਹੀ ਜੋੜਿਆ ਸੀ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਬਚਨ ਬਚਨ ਹੈ ਸਤਿਗੁਰ ਸਤਿਗੁਰੂ ਨੇ ਸਾਨੂੰ ਸ਼ਬਦ ਨਾਲ ਹੀ ਬਚਨਾਂ ਨਾਲ ਹੀ ਜੋੜਿਆ ਸੀ ਪਰ ਆਪਾਂ ਫਿਰ ਦੇਹਾਂ ਦੇ ਚੱਕਰਾਂ ਵਿੱਚ ਫਸੇ ਹੋਏ ਤੇ ਸਤਿਗੁਰੂ ਜੀ ਨੇ ਐਸਾ ਖਜ਼ਾਨਾ ਫਿਰ ਸਾਨੂੰ ਦਿੱਤਾ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ ਸਮਝਦੇ ਨੇ ਫਿਰ ਜਦੋਂ ਉਹਨਾਂ ਨੇ ਜਦੋਂ ਗੁਰਬਾਣੀ ਨੂੰ ਤੁਸੀਂ ਖੋਲ੍ਹ ਕੇ ਪੜ੍ਹੋਗੇ ਨਾ ਖੋਲ੍ਹਣ ਦਾ ਮਤਲਬ ਇੱਦਾਂ ਖੋਲ੍ਹਣਾ ਨਹੀਂ ਇੱਦਾਂ ਪ੍ਰਕਾਸ਼ ਕਰਨਾ ਨਹੀਂ ਇੱਕ ਇੱਕ ਬਚਨ ਨੂੰ ਜਦੋਂ ਖੋਲ੍ਹਾਂਗੇ ਇਹ ਤੇ ਖਜ਼ਾਨਾ ਐਸਾ ਹੈ ਆਪਾਂ ਇਹ ਬਚਨ ਮਹਾਰਾਜ ਦਾ ਪੰਚਮ ਪਾਤਸ਼ਾਹ ਦਾ ਪੜ੍ਹਦੇ ਹੀ ਹਾਂ ਨਾ ਪਿਉ ਦਾਦੇ ਕਾ ਖੋਲ੍ਹ ਦਿੱਤਾ ਖਜ਼ਾਨਾ ਆਹ ਖਜ਼ਾਨਾ ਕਿਤੇ ਖੋਲ੍ਹ ਕੇ ਵੇਖੋ ਬੋਲ ਕੇ ਪੜਿਓ ਕਹਿੰਦੇ ਜਦੋਂ ਤੋਂ ਇਹ ਖਜ਼ਾਨਾ ਖੋਲ ਕੇ ਵੇਖਿਆ ਹਮ ਧਨਵੰਤ ਭਾਗਠ ਸੱਚ ਨਾਏ ਜਦੋਂ ਤੋਂ ਇਹ ਖਜ਼ਾਨਾ ਅਸੀਂ ਖੋਲ ਕੇ ਵੇਖਿਆ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਪੜੋ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਹੁਣ ਧਿਆਨ ਚ ਰੱਖਿਓ ਭਾਈ ਕਈ ਵਾਰੀ ਨਾ ਆਪਾਂ ਆਪਣੇ ਮਨ ਵਿੱਚ ਕਈ ਵਾਰੀ ਆ ਜਾਂਦਾ ਹੈ ਯਾਰ ਮੇਰਾ ਰੰਗ ਕਾਲਾ ਹੈ ਲੋਕੀ ਮੈਨੂੰ ਛੋਟੀ ਜਾਤ ਵਾਲਾ ਕਹਿੰਦੇ ਆ ਮੈਂ ਵੱਡਾ ਆਫੀਸਰ ਕਿਉਂ ਨਹੀਂ ਲੱਗ ਸਕਿਆ ਮੈਨੂੰ ਚੰਗੀ ਨੌਕਰੀ ਕਿਉਂ ਨਹੀਂ ਮਿਲੀ ਮੇਰਾ ਵੱਡਾ ਘਰ ਕਿਉਂ ਨਹੀਂ ਬਣ ਸਕਿਆ ਅਸੀਂ ਇਦਾਂ ਸੋਚਦੇ ਹਾਂ ਮੈਂ ਬਾਹਰ ਕਿਉਂ ਨਹੀਂ ਗਿਆ ਅਸੀਂ ਭਾਗਾਂ ਵਾਲੇ ਨਹੀਂ ਅਸੀਂ ਮਾੜੇ ਭਾਗਾਂ ਵਾਲੇ ਹਾਂ ਇੱਦਾਂ ਅਸੀਂ ਸੋਚਦੇ ਹਾਂ ਪਰ ਇੱਥੇ ਮਹਾਰਾਜ ਕਹਿੰਦੇ ਨੇ ਜਦੋਂ ਤੋਂ ਆਹ ਖਜ਼ਾਨਾ ਖੋਲ੍ਹ ਕੇ ਵੇਖਿਆ ਤੇ ਖਜ਼ਾਨਾ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਜਿਹੜੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਮਿਲਦੀ ਹੈ ਇਹ ਤੈਨੂੰ ਇੱਦਾਂ ਝੋਲੀ ਨਹੀਂ ਅੱਡਣੀ ਤੂੰ ਆਹ ਨਹੀਂ ਕੰਮ ਕਰਨਾ ਇੱਥੇ ਵੀ ਇੱਥੇ ਝੋਲੀ ਅੱਡ ਲੈ ਇੱਦਾਂ ਨਹੀਂ ਇਹ ਇੱਥੇ ਪੈਣੀ ਹੈ ਇੱਥੇ ਕਿ ਮਹਾਰਾਜ ਨੇ ਕਹਿਣਾ ਦਿਮਾਗ ਖੋਲ੍ਹ ਆਪਣਾ ਇਹ ਖਜ਼ਾਨਾ ਜਿਹੜਾ ਇਹ ਰਤਨ ਲਾਲ ਜਿਹੜੇ ਨੇ ਇਹ ਹੀਰੇ ਇੱਥੇ ਇੱਥੇ ਇੱਥੇ ਰੱਖਣੇ ਨੇ ਮਹਾਰਾਜ ਨੇ ਇੱਕ ਇੱਕ ਬਚਨ ਮੈਂ ਬਹੁਤ ਵਾਰ ਸਟੇਜ ਤੇ ਬੇਨਤੀ ਕਰਦਾ ਹੁੰਦਾ ਵੀ ਜਿਹੜੇ ਨਾ ਫਾਰਸੀ ਵਿੱਚ ਕਹਿਣਗੇ ਜਿਹੜੀ ਡੱਬੀ ਦੇ ਵਿੱਚ ਹੀਰੇ ਮੋਤੀ ਰੱਖੇ ਹੋਣ ਜਿਹੜੀ ਡੱਬੀ 'ਚ ਹੀਰੇ ਮੋਤੀ ਘਰ ਦੇ ਗਹਿਣੇ ਲੋਕ ਰੱਖਦੇ ਸੀ ਉਹਨੂੰ ਕਹਿੰਦੇ ਸੀ ਜੀ ਗੁਟਕਾ ਉਹਨੂੰ ਕੀ ਕਹਿੰਦੇ ਸੀ ਗੁਟਕਾ ਡੱਬੀ 'ਚ ਅੱਛਾ ਤੁਹਾਨੂੰ ਪਤਾ ਹੈ ਨਿਹੰਗ ਸਿੰਘ ਅਸਲੀ ਜਿਹੜੇ ਸੱਚਮੁੱਚ ਬਾਣੀ ਪੜ੍ਹਨ ਵਾਲੇ ਹੋਣ ਅਸਲੀ ਇੱਕ ਪਾਸੇ ਪਾਉਂਦੇ ਨੇ ਸ੍ਰੀ ਸਾਹਿਬ ਤੇ ਦੂਜੇ ਪਾਸੇ ਇੱਕ ਬੈਗ ਜਿਹਾ ਪਾਉਂਦੇ ਨੇ ਕੱਪੜੇ ਦਾ ਉਹਨੂੰ ਕੀ ਕਹਿੰਦੇ ਨੇ ਬੋਲੋ ਕੀ ਕਹਿੰਦੇ ਆ ਜੀ ਖਜ਼ਾਨਾ ਤੇ ਸਿੰਘ ਜੀ ਗੁਰੂ ਪਿਆਰੇ ਖਾਲਸਾ ਜੀ ਤੁਹਾਡੇ ਖਜ਼ਾਨੇ 'ਚ ਕੀ ਹੈ ਖਜ਼ਾਨੇ 'ਚ ਕੀ ਹੁੰਦਾ ਸੀ ਗੁਟਕਾ ਪੋਥੀ ਸਿੱਖ ਦਾ ਖਜ਼ਾਨਾ ਗੁਰਬਾਣੀ ਹੈ ਜੇ ਹੁਣ ਮੈਂ ਕਹਾਂ ਵੀ ਵਿਖਾ ਬਈ ਖਜ਼ਾਨਾ ਤੇ ਕੀ ਵਿਖਾਏਗਾ ਪੰਜ ਪੰਜ ਸੌ ਦੇ ਨੋਟ ਵਿਖਾ ਦੇਗਾ ਪੰਜ ਸੱਤ ਹਜ਼ਾਰ ਜੇਬ ਚ ਹੋਊ ਪੰਜਾਹ ਹਜ਼ਾਰ ਹੋਣਾ ਕਿਸੇ ਦੀ ਜੇਬ ਚ ਇਹ ਛੱਡ ਪਰੇ ਇਹ ਛੱਡ ਤੂੰ ਖਜ਼ਾਨਾ ਗੁਣਾਂ ਦਾ ਵਿਖਾ ਉਹ ਗਿਆਨ ਦਾ ਖਜ਼ਾਨਾ ਵਿਖਾ ਜਿਹੜਾ ਤੇਰੇ ਕੋਲ ਹੈ ਤੇ ਮਾਫ ਕਰਨਾ ਜੇਬਾਂ ਭਰੀਆਂ ਹੋਈਆਂ ਨੇ ਪੈਸੇ ਦੀ ਕਮੀ ਕੋਈ ਨਹੀਂ ਪਰ ਜਦੋਂ ਦੋ ਮਿੰਟ ਗੱਲਾਂ ਆਪਾਂ ਸੁਣੀਆਂ ਆਪਾਂ ਹੈਰਾਨ ਰਹਿ ਗਏ ਵੀ ਇਹ ਤੇ ਜਬੜੀਆਂ ਹੀ ਮਾਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਗਿਆਨ ਗੁਣ ਤਾਂ ਕੋਈ ਹੈ ਨਹੀਂ ਜਿਹੜਾ ਖਜ਼ਾਨਾ ਇਹਦੇ ਕੋਲ ਚਾਹੀਦਾ ਸੀ, ਜਿਹੜਾ ਗੁਰੂ ਅਰਜਨ ਦੇਵ ਜੀ ਖਜ਼ਾਨਾ ਦੇ ਕੇ ਗਏ, ਉਹ ਤੇ ਇਹਦੇ ਕੋਲ ਹੈ ਹੀ ਕੋਈ ਨਹੀਂ। ਇਹ ਤੇ ਗੱਲਾਂ ਹੀ ਪੁੱਠੀਆਂ ਕਰਦਾ ਹੈ, ਸਮਝ ਹੈ ਨਹੀਂ। ਜੇਬਾਂ ਕੀ ਵਿਖਾਉਂਦਾ ਹੈ ਤੇ ਪਰੇ ਕਰ, ਇਹਦੇ ਬੜੀ ਦੁਨੀਆ ਕੋਲ ਪੈਸਾ ਆਇਆ ਤੇ ਗਿਆ। ਇਹ ਤੇ ਮਾਇਆ, ਬਥੇਰੇ ਲੋਕ ਮਿਹਨਤ ਕਰਦੇ ਨੇ, ਕਮਾਉਂਦੇ ਨੇ, ਆਉਂਦੀ ਹੈ ਜਾਂਦੀ ਹੈ, ਦੋ ਨੰਬਰ ਵਾਲਿਆਂ ਕੋਲ ਬੜਾ ਪੈਸਾ, ਛੱਡ ਪਰੇ ਤੂੰ ਕਰ ਪਰੇ। ਕਿਹੜਾ 5-7-10 ਹਜ਼ਾਰ ਵਿਖਾਉਂਦਾ ਤੂੰ, 5-7-10 ਲੱਖ ਵਿਖਾਉਂਦਾ। ਇੱਥੇ ਹਜ਼ਾਰਾਂ ਕਰੋੜਾਂ ਦੇ ਮਾਲਕ ਲੋਕ ਨੇ। ਆ ਥੋੜੇ ਦਿਨ ਪਹਿਲਾਂ ਭਖਾਰੀ ਨਹੀਂ ਸੀ ਮਰਿਆ, ਇੱਕ ਖਬਰ ਆਈ ਸੀ ਭਖਾਰੀ ਮਰਿਆ 1 ਕਰੋੜ ਤੇ ਕਿੰਨਾ ਸੀ, 43 ਲੱਖ। ਆ 1 ਕਰੋੜ 43 ਲੱਖ ਜਦੋਂ ਉਹ ਮਰ ਗਿਆ ਤੇ ਉਹਦੇ ਥੱਲੇ ਉਹ ਨਿਕਲਿਆ ਭਖਾਰੀ ਦੇ। ਅਖਬਾਰ ਵਿੱਚ ਖਬਰ ਸੀ, ਅਜੇ 1 ਹਫ਼ਤਾ ਹੀ ਹੋਇਆ ਹੈ, ਵੇਖ ਲਓ ਇਕੱਠਾ ਹੀ ਕਰਦਾ ਰਿਹਾ, ਵਰਤਣ ਦਾ ਚੱਜ ਨਹੀਂ ਆਇਆ। ਉਹਨੇ ਇਹ ਨਹੀਂ ਸੋਚਿਆ ਵੀ ਚੱਲ ਹੁਣ ਮੈਂ 10 ਕੁ ਲੱਖ ਦਾ ਘਰ ਲੈ ਲਾਂ, 10 ਲੱਖ ਦਾ ਵਿੱਚ ਸਮਾਨ ਪਾ ਲਾਂ, ਬਾਕੀ ਫਿਰ ਵੀ ਉਹਦੇ ਕੋਲ ਕਿੰਨਾ ਪੈਸਾ ਬਚ ਜਾਣਾ ਸੀ, 1 ਕਰੋੜ 20 ਲੱਖ। ਕੰਮ ਸ਼ੁਰੂ ਕਰ ਸਕਦਾ ਸੀ ਕੋਈ, ਪਰ ਕੰਮ ਉਹ ਮੰਗਣ ਦਾ ਹੀ ਕਰਦਾ ਰਿਹਾ। ਇਕੱਠਾ ਕਰ ਲਿਆ, ਪੁਲਿਸ ਵਾਲੇ ਗਿਣ ਰਹੇ ਨੇ, ਨਾ ਮਾਂ ਦਾ ਪਤਾ, ਨਾ ਪਿਓ ਦਾ ਪਤਾ, ਨਾ ਘਰ ਨਾ ਬਾਹਰ, ਵਰਤ ਨਹੀਂ ਸਕਿਆ। ਸੂਮ ਦਾ ਪੈਸਾ ਮਹਾਰਾਜ ਕਹਿੰਦੇ ਐਵੇਂ ਹੀ ਚਲਿਆ ਜਾਂਦਾ, ਐਵੇਂ ਹੀ ਚਲਿਆ ਜਾਂਦਾ। ਜੋੜ ਜੋੜ ਕੇ ਸੂਮ ਮਰ ਗਿਆ, ਮੌਜ ਲਈ ਵਰਤੰਦੇ ਨੇ। ਕਹਿੰਦੇ ਜਿਹੜਾ ਰੱਜ ਕੇ ਖਾਵੇ, ਕਿਸੇ ਦੂਜੇ ਲੋੜਵੰਦ ਦੀ ਹੈਲਪ ਕਰੇ। ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭਰੰਗੇ ਨੇ। ਕਹਿੰਦੇ ਮਾਲੀ ਪਾਣੀ ਪਾਉਂਦਾ ਰਹਿੰਦਾ ਹੈ ਤੇ ਉਹ ਭਵਰੇ ਆ ਕੇ ਫਿਰ ਉੱਤੇ ਮਡਰਾਉਣ ਲੱਗ ਜਾਂਦੇ ਆ। ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭਰੰਗੇ ਨੇ। ਜੋੜ ਜੋੜ ਕੇ ਸੂਮ ਮਰ ਗਿਆ, ਮੌਜ ਲਈ ਵਰਤੰਦੇ ਨੇ। ਖੱਟ ਪੱਟ ਦਾ ਮੂਸਾ ਮਰ ਗਿਆ, ਮੌਜ ਲਈ ਭਜੰਗੇ ਨੇ। ਕਹਿੰਦੇ ਖੱਟ ਪੱਟ ਦਾ ਤੇ ਰਹਿ ਗਿਆ ਚੂਹਾ ਤੇ ਸੱਪ ਬਾਬਾ ਜੀ ਪਤਾ ਨਹੀਂ ਕਿੱਧਰੋਂ ਆ ਜਾਂਦੇ ਨੇ ਫਿਰ। ਉਹ ਕਹਿੰਦੇ ਖੱਟੀ ਪੱਟ ਦਾ ਰਹਿ ਗਿਆ ਤੇ ਸੱਪ ਨੇ ਆ ਕੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਨਿੰਦਿਆ ਕਰਦਾ ਨਿੰਦਕ ਮਰ ਗਿਆ, ਮੌਜ ਲਈ ਸੱਤ ਸੰਗੇ ਨੇ। ਇੱਕ ਉਹ ਹੈ ਜਿਹੜਾ ਗੁਰੂ ਦੀ ਨਿੰਦਿਆ ਹੀ ਕਰਦਾ ਰਿਹਾ, ਉਲਟੀ ਚੱਲਿਆ, ਗੁਰੂ ਤੋਂ ਪੁੱਠੇ ਪਾਸੇ ਹੀ ਚੱਲਦਾ। ਸਾਰੀ ਦੁਨੀਆ ਸੱਚ ਨਾਲ ਜੁੜੇਗੀ, ਇਹ ਪੁੱਠੇ ਪਾਸੇ ਤੁਰੇਗਾ। ਨਿੰਦਿਆ ਕਰਦਾ ਨਿੰਦਕ ਮਰ ਗਿਆ, ਮੌਜ ਲਈ ਸੱਤ ਸੰਗੇ ਨੇ। ਕਈ ਬੰਦੇ ਜੋੜ ਜੋੜ ਕੇ ਬਸ ਵਰਤਣ ਵਰਤਿਆ ਨਹੀਂ ਜਾਂਦਾ, ਉਹਨਾਂ ਤੋਂ ਬਥੇਰਾ ਕਮਾਉਂਦੇ ਆ, ਪਰ ਪੈਸਾ ਕੀ ਵਿਖਾਉਂਦਾ, ਕੀ ਵਿਖਾਉਂਦਾ ਤੂੰ। ਮੇਰੇ 10 ਕਿੱਲੇ ਵੇਖ ਲਓ, ਮੇਰੇ 50 ਕਿੱਲੇ ਵੇਖ ਲਓ, ਮੇਰੇ 100 ਕਿੱਲਾ ਵੇਖ ਲਓ, ਛੱਡ ਪਰੇ। ਇਹ ਦੱਸ ਵੀ ਗੁਰੂ ਦਾ ਦਿੱਤਾ ਖਜ਼ਾਨਾ ਤੇਰੇ ਕੋਲ ਕਿੰਨਾ ਕੁ ਹੈ। ਉਹ ਖਜ਼ਾਨਾ, ਆਹ ਖਜ਼ਾਨਾ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਹੈ, ਆਹ ਕਹਿੰਦੇ ਖਜ਼ਾਨਾ ਵੇਖਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਕਹਿੰਦੇ ਜਦੋਂ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ, ਕਹਿੰਦੇ ਮੈਂ ਤੇ ਹੈਰਾਨ ਹੀ ਹੋ ਗਿਆ, ਤੇ ਰਤਨਾਂ ਨਾਲ ਹੀ ਭਰਿਆ ਪਿਆ, ਰਤਨਾਂ ਨਾਲ, ਇੱਕ ਇੱਕ ਬਚਨ 1.25 ਲੱਖ ਦਾ। ਜਿਵੇਂ ਆਪਾਂ ਇੱਕ ਨੋਰਮਲ ਕਹਿ ਦਿੰਦੇ ਹਾਂ ਵੀ ਯਾਰ ਆਹ ਬੰਦਾ ਤੇ ਇੱਕ ਇੱਕ ਗੱਲ 1.25 ਲੱਖ ਦੀ ਕਰਦਾ ਹੈ, ਹੁਣ 1.25 ਲੱਖ ਤੇ ਕਹਿਣ 'ਚ ਗੱਲ ਆ ਜਾਂਦੀ ਹੈ। 1.25 ਲੱਖ ਦਾ ਮਤਲਬ ਕੀ ਹੋਇਆ ਵੀ ਬੇਕੀਮਤੀ। ਤੇ ਕਿਵੇਂ ਜਦੋਂ ਬੰਦਾ ਗਿਆਨ ਸੁਣਦਾ ਹੈ, ਉਹ ਹੀਰੇ ਮੋਤੀ ਫਿਰ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਕੋ ਗੁਰ ਕੀ ਸਿੱਖ ਸੁਣੀ। ਉਹ ਗੁਰਬਾਣੀ ਦਾ ਗਿਆਨ ਜਦੋਂ ਉਹਦੇ ਇੱਥੇ ਟਿਕ ਜਾਂਦਾ ਹੈ, ਫਿਰ ਇੱਕ ਇੱਕ ਗੱਲ ਬੜੀ ਮਹਿੰਗੀ ਕਰਦਾ। ਇੱਥੇ ਮੈਨੂੰ ਕਈ ਬੰਦੇ ਮਿਲਦੇ ਆ, ਸਾਡਾ ਇਲਾਕਾ ਜੀ ਬੈਕਵਰਡ ਹੈ, ਅਸੀਂ ਜੀ ਥੋੜੇ ਜੇ ਨਾ ਜੀ ਪਛੜੇ ਹੋਏ ਹਾਂ, ਇੱਦਾਂ ਕਹਿੰਦੇ ਨਾ ਕਈ, ਅਸੀਂ ਜੀ ਪਛੜੇ ਹੋਏ ਹਾਂ ਇਹਨਾਂ ਇਲਾਕਿਆਂ ਦੇ। ਅੱਛਾ ਸੁਣਿਓ ਨੌਜਵਾਨ ਵੀਰੋ, ਤੁਹਾਡੇ ਵਿੱਚ ਕੋਈ ਬੱਚਾ ਪੜ੍ਹੇ, ਗੁਰਬਾਣੀ ਦਾ ਗਿਆਨ ਲੈ ਲਵੇ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਤੁਧ ਡਿੱਠੇ ਸੱਚੇ ਪਾਤਸ਼ਾਹ ਕੋਲ ਬਹਿ ਕੇ ਮਲ ਜਨਮ ਜਨਮ ਦੀ ਕੱਟੀ ਹੈ, ਜਾਂ ਤੁਧ ਪਾਸ ਬੈਠੇ ਆ ਸੋਹੀ ਹੈ, ਤੇਰੇ ਕੋਲ ਬਹਿਣ ਨਾਲ ਹੀ ਸੋਹਣੇ ਲੱਗਣ ਲੱਗ ਜਾਈਦਾ ਹੈ, ਤੁਹਾਡੇ ਬਚਨ ਤੇਰੇ ਬਚਨਾਂ ਦੇ ਕੋਲ ਜਾਈਏ, ਬਾਣੀ ਨੂੰ ਪੜ੍ਹੀਏ, ਕਿ ਤੁਸੀਂ ਕਹਿੰਦੇ ਹੋ ਬੈਕਵਰਡ, ਪਰ ਇਹਨਾਂ ਇਲਾਕਿਆਂ ਦੇ ਵਿੱਚ ਕਈ ਬੰਦੇ ਏਦਾਂ ਦੇ ਆ ਜਿਨ੍ਹਾਂ ਨੇ ਪੜ੍ਹਾਈ ਕੀਤੀ, ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਨੂੰ ਸਮਝਿਆ, ਗੱਲਾਂ ਸੋਹਣੀਆਂ ਲੱਗ ਪਏ ਕਰਨ, ਅਕਲ ਇੰਨੀ ਆ ਗਈ। ਅਮਰੀਕਾ ਵਾਲੇ ਉਹਨਾਂ ਨੂੰ ਕਹਿਣਗੇ ਭਾਈ ਸਾਹਿਬ ਜੀ ਤੁਹਾਨੂੰ ਟਿਕਟਾਂ ਭੇਜਦੇ ਹਾਂ, ਬਾਬਾ ਜੀ ਆ ਜਾਓ, ਕੀ ਕਰੋ, ਸਾਨੂੰ ਵੀ ਅਕਲ ਦੇ ਜਾਓ, ਆਖੋ ਸਤਨਾਮ। ਲੈ ਜੰਮਿਆ ਇੱਥੇ ਹੈ, ਉਹ ਬੈਕਵਰਡ ਕਿੱਥੋਂ ਰਹਿ ਗਿਆ? ਅੱਗੇ ਲਾ ਦਿੱਤਾ ਨਾ ਗੁਰੂ ਨੇ ਸਾਰਿਆਂ ਤੋਂ, ਜੰਮਿਆ ਉਹ ਇੱਥੇ ਹੈ, ਪਿੱਛੇ ਲੱਗਿਆ ਉਹ। ਤੁਸੀਂ ਪੈਸੇ ਕਰਕੇ ਅੱਗੇ ਨਾ ਮੰਨੋ, ਦੁਆਬੇ 'ਚ ਲੋਕ ਬਾਹਰ ਵਾਹਲੇ ਗਏ ਹੋਏ ਹੈ। ਤੁਸੀਂ ਪੈਸੇ ਕਰਕੇ ਇਹ ਵੇਖੋ ਵੀ ਗੁਣ ਮਾਲਕ ਨੇ ਕਿੰਨੇ ਕੁ ਦਿੱਤੇ ਹੈ, ਅਕਲ ਕਿੰਨੀ ਕੁ ਹੈ। ਤੇ ਜੇ ਸਤਿਗੁਰ ਤੋਂ ਅਕਲ ਲਵਾਂਗੇ ਕਦਰ ਸਾਡੀ ਫੇਰ ਪੈਣੀ ਹੈ। ਆਓ ਪੰਜ ਪਿਆਰੇ ਆ ਰਹੇ ਆ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜਿਹੜੇ ਗੁਰੂ ਵਾਲੇ ਬਣੇ ਹੈ, ਉਹਨਾਂ ਨੂੰ ਆਪਾਂ ਜੀ ਆਇਆ ਕਵਾਂਗੇ। ਸਾਰੀ ਸੰਗਤ ਨੇ ਸਜੇ ਰਹਿਣਾ, ਉੱਠਣਾ ਨਹੀਂ ਕਿਸੇ ਨੇ, ਬਸ ਏਦਾਂ ਹੀ ਜਿਵੇਂ ਬੈਠੇ ਹੋ ਏਦਾਂ ਹੀ ਬੈਠੇ ਰਹੋ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਆਓ ਉਹਨਾਂ ਨੂੰ ਜੀ ਆਇਆ ਕਹੀਏ। ਸਤਿਗੁਰ ਜੀ ਦੇ ਦਰ ਘਰ ਨਾਲ ਜੁੜੇ ਸਿੰਘ ਸਜੇ ਜਿਹੜੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਮੇਰੇ ਕਲਗੀ ਧਰ ਦੇ ਜਾਇਆ ਨੂੰ ਮੇਰੇ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮੇਰੇ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਮੇਰੇ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਮਾਤਾ ਸਾਹਿਬ ਮਾਰ ਮੈਂ ਜਾਇਆ ਨੂੰ ਮਾਤਾ ਸਾਹਿਬ ਮਾਰ ਮੈਂ ਜਾਇਆ ਨੂੰ ਜੀ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਮਾਰ ਮੈਂ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜਿਦਲੇ ਆਇਆ ਨੂੰ ਜੀ ਆਇਆ ਸਾਹਿਬ ਮਾਰ ਮੈਂ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਬਹਿ ਜਾਓ ਬਈ ਜਿੱਥੇ ਖੜੇ ਹੋ ਬਸ ਬਹਿ ਜਾਓ ਭੈਣਾ ਭੈਣਾਂ ਵਾਲੇ ਪਾਸੇ ਭੈਣਾ ਭੈਣਾ ਵਾਲੇ ਪਾਸੇ ਬੈਠੋ, ਸਿੰਘ ਸਿੰਘਾਂ ਵਾਲੇ ਪਾਸੇ। ਸਾਰੇ ਕਿਰਪਾ ਕਰਕੇ, ਪਹਿਰੇਦਾਰ ਵੀ, ਸਾਰੀ ਸੰਗਤ ਕਿਰਪਾ ਕਰਕੇ ਸਜ ਜਾਓ। ਕਲਗੀ ਧਰ ਦੇ ਜਾਇਆ ਨੂੰ, ਕਲਗੀ ਧਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰ ਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਸੌ ਬਹੱਤਰ ਪ੍ਰਾਣੀ ਗੁਰੂ ਵਾਲੇ ਬਣੇ ਨੇ, ਸਿੰਘ ਸਜੇ ਆ, ਨਵੇਂ ਵੀਰ ਸਾਡੇ ਵਿੱਚ ਸ਼ਾਮਲ ਹੋਏ ਆ, ਕਲਗੀ ਧਰ ਦੇ ਸਕੂਲ ਵਿੱਚ ਦਾਖਲਾ ਲਿਆ। ਇਹ ਦਾਖਲਾ ਹੈ, ਇਹ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਰੱਖਿਆ ਜੀ, ਅਜੇ ਇਹ ਅਖੀਰਲਾ ਡੰਡਾ ਨਹੀਂ, ਇਹ ਤੇ ਸ਼ੁਰੂਆਤ ਹੈ। ਬਸ ਅਰਦਾਸ ਕਰਨੀ ਸੱਚੇ ਪਾਤਸ਼ਾਹ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ। ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਅ ਹੈ, ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ, ਸੰਗੋ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਆ ਕਰੋ। ਅਸੀਂ ਭਰਾ ਭਰਾ ਬਣੀਏ, ਅਸੀਂ ਇੱਕ ਹੋਈਏ, ਅਸੀਂ ਇੱਕ ਮੱਤ ਹੋਈਏ। ਜਿਹੜੇ ਸਿੱਖੀ ਦੇ ਦੁਸ਼ਮਣ ਨੇ ਉਹਨਾਂ ਨੂੰ ਪਤਾ ਲੱਗੇ, ਇਹ ਹੌਲੀ ਹੌਲੀ ਇੱਕ ਹੋ ਰਹੇ ਨੇ, ਇਹਨਾਂ ਨੇ ਹੌਲੀ ਹੌਲੀ ਦਸਤਾਰਾਂ ਬੰਨ ਲੈਣੀਆਂ ਨੇ, ਇਹਨਾਂ ਨੇ ਬਾਣੀ ਪੜ੍ਹ ਕੇ ਗਿਆਨ ਲੈ ਲੈਣਾ ਹੈ, ਇਹ ਸਮਝਦਾਰ ਹੋ ਜਾਣਗੇ, ਇਹਨਾਂ ਨੂੰ ਕੋਈ ਠੱਗ ਨਹੀਂ ਸਕਦਾ। ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਜਿਹੜਾ ਤੁਰਦਾ ਪੰਜਾਬ ਨੂੰ ਤੁਰਦਾ, ਜਿਹੜਾ ਲੁੱਟਣ ਆਉਂਦਾ ਪੰਜਾਬ ਨੂੰ ਲੁੱਟਣ ਆਉਂਦਾ, ਜਿਹੜਾ ਮੂੰਹ ਕਰਦਾ ਪੰਜਾਬ ਵੱਲ ਕਰਦਾ। ਇਹਨਾਂ ਨੂੰ ਪਤਾ ਲੱਗ ਜਾਏ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਗਏ ਆ, ਇੱਥੇ ਡੇਰੇ ਕਾਮਯਾਬ, ਬੋਲੋ ਕਾਮਯਾਬ ਨਹੀਂ ਹੋਣੇ। ਇਹਨਾਂ ਨੂੰ ਪਤਾ ਲੱਗੇ, ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਆ ਕਰੋ, ਸਿੱਧੀਆਂ ਰੱਖਿਓ ਇੱਕ ਮਿੰਟ ਲਈ। ਥੋੜਾ ਚਿਰ ਸਿੱਧੀਆਂ ਰੱਖਿਓ, ਰਾਜ ਕਰੇਗਾ ਬੰਦਗੀ, ਧੂਲ ਤੇ ਨਿਸ਼ਾਨ ਰਹਿਣ, ਸੱਜ ਦੇ ਦੀਵਾਨ ਰਹਿਣ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਰਾਜ ਕਰੇਗਾ ਬੰਦਗੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ। ਦਿਲੋਂ ਆਖੋ ਮੜੀਆਂ ਬਸਾਣੀਆਂ ਕਬਰਾਂ ਤੇ ਨਹੀਂ ਜਾਣਾ, ਗੁਰੂ ਮਾਨਿਓ ਗ੍ਰੰਥ ਆ ਗਿਆ ਭਈ ਤਵੇ ਚਲਾਇਓ ਸਭ ਸਿੱਖਣ ਲੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਜੀ ਲੱਖ ਲੱਖ ਵਧਾਈਆਂ ਹੋਣ ਜਿਹੜੇ ਜਿਹੜੇ ਬਹੁਤ ਬਹੁਤ ਵਧਾਈਆਂ ਹੋਣ ਜੀ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਅੱਜ ਗੁਰੂ ਘਰ ਚ ਦਾਖਲਾ ਲਿਆ। ਪਹਿਲੇ ਡੰਡੇ ਤੇ ਪੈਰ ਰੱਖਿਆ ਜੀ, ਇਹ ਸਿਰੇ ਵਾਲਾ ਡੰਡਾ ਨਹੀਂ, ਇਹ ਦਾਖਲਾ ਲੈਣਾ ਪਹਿਲੇ ਡੰਡੇ ਤੇ ਪੈਰ ਰੱਖਣਾ ਹੁੰਦਾ ਹੈ। ਅੱਜ ਸ਼ੁਰੂਆਤ ਹੈ, ਅੱਜ ਮੰਜ਼ਿਲ ਨਹੀਂ ਆਈ। ਅੱਜ ਤੋਂ ਆਪਾਂ ਬਾਣੀ ਪੜ੍ਹਨੀ ਹੈ। ਆਪਾਂ ਹੁਣ ਵੇਖੋ ਜੀ, ਜਦੋਂ ਆਪਾਂ ਐਂ ਕਹਿੰਦੇ ਹਾਂ ਵੀ ਗੁਰੂ ਮਾਨਿਓ ਗ੍ਰੰਥ, ਇਹ ਪਖੰਡੀਆਂ ਨੂੰ ਸਭ ਪਤਾ ਹੈ, ਕਹਿੰਦੇ ਹੀ ਨੇ, ਕਦੇ ਪੜ੍ਹਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਤੇ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਪਹਿਲਿਆਂ ਦੀ, ਚਲੋ ਜਿਹੜੇ ਨਹੀਂ ਪੜ੍ਹ ਸਕੇ, ਲੰਘ ਗਈ ਲੰਘ ਗਈ, ਹੁਣ ਆਪਾਂ ਅੱਗੇ ਇਹ ਕਹੀਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਵੀ ਹਾਂ ਤੇ ਅਸੀਂ ਗੁਰੂ ਦੇ ਕਹਿਆ ਵੀ ਮੰਨਦੇ ਹਾਂ ਗੁਰੂ ਦਾ। ਅਸੀਂ ਇਕੱਲੇ ਮੱਥੇ ਹੀ ਨਹੀਂ ਟੇਕਦੇ, ਅਸੀਂ ਗੁਰੂ ਦੇ ਆਖੇ ਵੀ ਲੱਗਦੇ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮੜੀਆਂ 'ਤੇ ਨਹੀਂ ਜਾਣਾ, ਕਬਰਾਂ 'ਤੇ ਨਹੀਂ ਜਾਣਾ, ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ। ਅਸੀਂ ਕਿਸੇ ਸਮਾਧ, ਕਿਸੇ ਬਾਬੇ, ਕਿਸੇ ਪੀਰ, ਕਿਸੇ ਦੇਹ ਅੱਗੇ ਮੱਥਾ ਨਹੀਂ ਟੇਕਣਾ। ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਵੇਂ ਕਹਿੰਦੇ ਨੇ ਅਸੀਂ ਉਵੇਂ ਹੀ ਚੱਲਾਂਗੇ। ਸ੍ਰੀ ਅਕਾਲ। ਅਸੀਂ ਜੁੜੇ ਹੋਏ ਹਾਂ ਜੀ, ਸਾਡੀ ਤਾਰ ਜੁੜੀ ਹੋਈ ਹੈ, ਸਾਡੀ ਡੋਰ ਸਾਡੇ ਗੁਰੂ ਦੇ ਹੱਥ ਹੈ। ਮੈਂ ਬੇਨਤੀ ਪਿਛਲੇ ਕਈ ਦੀਵਾਨਾਂ ਵਿੱਚ ਕੀਤੀ ਹੈ ਵੀ ਪਤੰਗ ਹੈ ਨਾ ਜਿਹੜੀ, ਜਿੰਨਾ ਚਿਰ ਉਡਾਉਣ ਵਾਲੇ ਦੇ ਹੱਥ ਵਿੱਚ ਡੋਰ ਫੜੀ ਹੁੰਦੀ ਹੈ ਉਹਨਾਂ ਚਿਰ ਉੱਡਦੀ ਹੈ। ਤੇ ਕਈ ਜਦੋਂ ਤੁਸੀਂ ਪਤੰਗ ਉਡਾਉਂਦੇ ਵੇਖਿਓ ਆਪਣੇ, ਚਲੋ ਮਾਲਵੇ ਵਿੱਚ ਤੇ ਘੱਟ ਹੈ, ਸ਼ਹਿਰਾਂ 'ਚ ਨਾ ਟਾਂਗੇ ਲੈ ਕੇ ਖੜੇ ਹੁੰਦੇ ਆ ਵੱਡੇ ਵੱਡੇ, ਬਸੰਤ ਨੂੰ ਜਦੋਂ ਪਤੰਗ ਉਡਾਉਂਦੇ ਆ ਵੀ ਡੋਰ ਟੁੱਟੇ ਸਹੀ ਮਾੜੀ ਜੀ ਬਸ ਇਹਦੀ। ਤੇ ਮੈਂ ਢੰਗ ਉਹ ਪਤੰਗਾਂ ਫੜ ਲੈਂਦੇ ਆ, ਜੇ ਕਿਤੇ ਗੁੱਡੀ ਚੜੀ ਹੋਈ, ਪਤੰਗ ਚੜੀ ਹੋਈ, ਡੋਰ ਜੁੜੀ ਰਹੀ ਤੇ ਜੁੜੀ ਰਹਿਣੀ ਹੈ, ਤੇ ਜੇ ਧਾਗਾ ਟੁੱਟ ਗਿਆ ਫਿਰ ਉਹ ਢੰਗੇ ਲੈ ਕੇ ਖੜੇ ਹੁੰਦੇ ਆ ਵੀ ਆ ਜਾ ਲੁੱਟਣ ਵਾਲੇ, ਪਤੰਗਾਂ ਲੁੱਟਣ ਵਾਲੇ। ਤੇ ਜਾਂ ਤੇ ਉਹਨੂੰ ਲੁੱਟ ਲੈਣਾ ਕਿਸੇ ਨੇ, ਤੇ ਜਾਂ ਕਿਸੇ ਝਾੜੀ ਉੱਤੇ ਜਾਂ ਕਿੱਕਰ ਦੇ ਵਿੱਚ ਫਸੀ ਹੋਏਗੀ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਜਾਂਦੇ ਨੇ ਨਾ, ਇੱਥੇ ਕਈ ਪਖੰਡੀ ਢਾਂਗੇ ਜੇ ਲੈ ਕੇ ਖੜੇ ਨੇ ਵੀ ਟੁੱਟ ਸਹੀ ਮਾੜਾ ਜਿਹਾ, ਤਿਆਰ ਹੀ ਖੜੇ ਆ, ਢਾਂਗੇ ਲੈ ਕੇ ਖੜੇ ਨੇ ਬਹੁਤ ਵੀ ਤੂੰ ਟੁੱਟ ਸਹੀ ਮਾੜਾ ਜਿਹਾ। ਪਰ ਅਸੀਂ ਜੁੜੇ ਰਹਿਣਾ, ਅਸੀਂ ਕਹਿਣਾ ਵੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਭਾਵੇਂ ਮੇਰਾ ਜਿੱਡਾ ਵੱਡਾ ਮਰਜ਼ੀ ਨੁਕਸਾਨ ਹੋ ਜਾਏ, ਅਸੀਂ ਜੁੜੇ ਹਾਂ ਗੁਰੂ ਗ੍ਰੰਥ ਸਾਹਿਬ ਨਾਲ। ਪੈਸੇ ਦਾ ਕਿਹੜਾ ਆਉਂਦਾ ਜਾਂਦਾ ਰਹਿੰਦਾ, ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ, ਘਾਟਾ ਵਾਧਾ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ, ਕਿਹਦੇ ਨਾਲ ਨਹੀਂ ਘਾਟ ਵਾਧ ਹੁੰਦੀ। ਪਰ ਦ੍ਰਿੜਤਾ ਸਾਡੇ ਅੰਦਰ, ਪਰਪੱਕਤਾ, ਅਸੀਂ ਗੁਰੂ ਦੇ ਪੱਕੇ ਸਿੱਖ ਹਾਂ। ਗੁਰੂ ਮਾਨਿਓ ਗ੍ਰੰਥ ਇਕੱਲਾ ਕਹਿਣ ਨਾਲ ਨਹੀਂ, ਗੁਰਮੁਖੋ ਮੰਨੀਏ ਦਿਲੋਂ ਵੀ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੱਚ ਹੈ। ਗੁਰੂ ਗ੍ਰੰਥ ਸਾਹਿਬ ਦਾ ਸੱਚ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ। ਇਹ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਏਜੰਸੀਆਂ ਕਰਵਾ ਰਹੀਆਂ ਨੇ, ਇਹ ਪਤਾ ਕਿਉਂ ਕਰਾਉਂਦੇ ਆ? ਇਸ ਕਰਕੇ ਕਰਾਉਂਦੇ ਆ ਵੀ ਸਾਡੇ ਅੰਦਰ ਦੁਬਧਾ ਖੜੀ ਹੋ ਜੇ। ਪਤਾ ਆਪਾਂ ਏਦਾਂ ਜੇ ਕਹਿਣ ਲੱਗ ਜਾਈਏ, ਲੋਕੀ ਗੱਲਾਂ ਕਰਨ ਲੱਗ ਜਾਣ ਵੀ ਯਾਰ ਜਿਹੜਾ ਗੁਰੂ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸਾਨੂੰ ਕੀ ਬਚਾਊ, ਇਹੋ ਜੀ ਦਿਮਾਗ ਸਾਡੇ 'ਚ ਗੱਲ ਬਹਿ ਜੇ। ਤਾਂ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ ਨੇ, ਇਹ ਏਜੰਸੀਆਂ ਦੇ ਬੰਦੇ ਨੇ, ਇਹ ਖਰੀਦੇ ਹੋਏ ਬੰਦੇ ਕਰ ਰਹੇ ਨੇ ਬੇਅਦਬੀਆਂ ਜਗ੍ਹਾ ਜਗ੍ਹਾ ਉੱਤੇ, ਤੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨਹੀਂ ਲੱਭੇ ਇਹਨਾਂ ਨੇ, ਅਜੇ ਤੱਕ ਦੋਸ਼ੀ ਨਹੀਂ ਲੱਭੇ। ਆ ਗਗਨੇਜਾ ਸੀ ਜਿਹੜਾ, ਜਗਦੀਸ਼ ਗਗਨੇਜਾ ਸੀ ਨਾ, ਆਰ ਐਸ ਐਸ ਦਾ ਮੁਖੀ, ਪੰਜਾਬ ਦਾ 10 ਟੀਮਾਂ ਬਣਾਤੀਆਂ ਸੀ ਗੁਰੂ ਗ੍ਰੰਥ ਸਾਹਿਬ ਲਈ ਕਿਉਂ ਨਹੀਂ ਬਣਾਈਆਂ ਗੁਰੂ ਗ੍ਰੰਥ ਸਾਹਿਬ ਲਈ 10 ਟੀਮਾਂ ਕਿਉਂ ਨਹੀਂ ਬਣਾਈਆਂ ਏਐਸਆਈ ਦੀ ਨੌਕਰੀ ਦੇਵਾਂਗੇ ਕਹਿੰਦੇ ਜਿਹੜਾ ਫਿਰ ਨਾਲ ਇਹ ਵੀ ਕਹਿਤਾ ਕਹਿੰਦੇ ਸੀਬੀਆਈ ਜਾਂਚ ਕਰੇਗੀ ਨਾਲ ਦੀ ਨਾਲ ਚਲੋ ਹੁਣ ਤੇ ਬੰਦੇ ਪਕੜ ਵਿੱਚ ਵੀ ਆ ਗਏ ਇੰਨਾ ਵੀ ਸ਼ੁਕਰ ਕਰੋ ਉਹ ਪਤਾ ਲੱਗ ਗਿਆ ਬੰਦੇ ਕੌਣ ਨੇ ਤੇ ਪਹਿਲਾਂ ਇਹ ਵੀ ਬਦਨਾਮ ਕਿ ਸਿੱਖਾਂ ਨੇ ਕੀਤਾ ਇਹ ਕੰਮ ਸਿੱਖਾਂ ਨੇ ਕੀਤਾ ਹੈ ਪਗੜੀ ਵਾਲਿਆਂ ਨੇ ਕੀਤਾ ਹੈ ਦਸਤਾਰਾਂ ਵਾਲਿਆਂ ਨੇ ਕੀਤਾ ਹੈ ਤੇ 10 ਟੀਮਾਂ ਨਾਲ ਦੀ ਨਾਲ ਬਣਾਤੀਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ 10 ਟੀਮਾਂ ਕਿਉਂ ਨਹੀਂ ਬਣੀਆਂ ਅਜੇ ਤੱਕ ਨਹੀਂ ਪਤਾ ਲੱਗਾ ਵੀ ਦੋਸ਼ੀ ਕੌਣ ਨੇ ਤੇ ਜੇ ਮੇਰੇ ਵਰਗਾ ਰੌਲਾ ਪਾਵੇ ਜੇ ਸਾਡੇ ਵਰਗੇ ਜਾ ਕੇ ਬਹਿ ਜਾਓ ਲਾਓ ਧਰਨਾ ਫਿਰ ਗੋਲੀਆਂ ਮਾਰ ਕੇ ਕਈ ਬੰਦੇ ਇਦਾਂ ਦੇ ਸ਼ਬਦ ਵੀ ਮੈਂ ਸੁਣੇ ਨੇ ਇਹ ਜੀ ਬਰਗਾੜੀ ਤੋਂ ਭੱਜ ਗਏ ਸੀ ਉਹ ਤੁਸੀਂ ਮੂਵੀਆਂ ਵੇਖੋ ਭੱਜੇ ਨਹੀਂ ਸੀ ਛੜਕ ਦੇ ਉੱਤੇ ਬੈਠੇ ਰਹੇ ਸੀ ਐਂਡ ਤੱਕ ਗੋਲੀਆਂ ਚਲਾ ਕੇ ਪਾਣੀ ਦੀਆਂ ਬਿਛਾੜਾਂ ਮਾਰ ਕੇ ਗੰਦੇ ਪਾਣੀ ਦੀਆਂ ਲਾਠੀ ਚਾਰਜ ਕਰਕੇ ਕੁੱਟ ਕੁੱਟ ਕੇ ਉਹਨਾਂ ਨੇ ਠਾਇਆ ਸੀ ਭੱਜੇ ਨਹੀਂ ਸੀ ਤੁਸੀਂ ਵੀਡੀਓ ਵੇਖੋ ਭੱਜਣ ਵਾਲਾ ਹੁੰਦਾ ਵੀ ਛੱਡ ਕੇ ਭੱਜ ਗਏ ਪਰ ਹੱਲ ਨਹੀਂ ਸੀ ਉੱਥੇ ਕੋਈ ਤੇ ਜੇ ਅੜ ਕੇ ਅੱਜ ਕਿਤੇ ਬਹਿ ਜਾਂਦੇ ਆ ਜੇ ਕੋਈ ਧੱਕਾ ਸਰਕਾਰ ਕੋਈ ਗੋਲੀ ਚਲਾ ਦੇਵੇ ਕਿਸੇ ਦਾ ਪੁੱਤ ਇੱਕ ਮਰ ਜੇ ਫਿਰ ਲੋਕੀ ਪਤਾ ਕੀ ਕਹਿਣਗੇ ਇਹਨਾਂ ਨੇ ਬੰਦੇ ਮਰਵਾ ਦਿੱਤੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਫਿਰ ਇਦਾਂ ਦੀ ਗੱਲ ਚੱਲ ਪੈਂਦੀ ਹੈ ਫਿਰ ਦੂਜੇ ਪਾਸੇ ਆਪਾਂ ਹੋ ਜਾਣਾ ਹੁੰਦਾ ਹੈ ਤਾਂ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰਿਓ ਸੁਚੇਤ ਹੋਵੋ ਕੋਈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੇ ਅਸੀਂ ਆਪ ਕਰ ਰਹੇ ਹਾਂ ਬੇਅਦਬੀਆਂ ਅਸੀਂ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਸੁਣ ਕੇ ਅਣਸੁਣਿਆ ਕਰਦੇ ਹਾਂ ਅਸੀਂ ਆਪ ਪੜ੍ਹਦੇ ਨਹੀਂ ਆਪਾਂ ਵੇਖਦੇ ਨਹੀਂ ਫਿਰ ਇਹ ਵੀ ਤੇ ਬੇਅਦਬੀ ਹੋਈ ਹੈ ਗੁਰੂ ਸਾਹਿਬ ਨੂੰ ਸੁਣ ਕੇ ਅਣਸੁਣਿਆ ਕਰੀ ਜਾਂਦੇ ਹਾਂ ਇਹ ਵੀ ਤੇ ਬੇਅਦਬੀ ਨਹੀਂ ਤੁਸੀਂ ਖਜ਼ਾਨਾ ਖੋਲ ਕੇ ਵੇਖੋ ਅਸੀਂ ਹੈਰਾਨ ਹੋ ਜਾਵਾਂਗੇ ਵੀ ਮੇਰੇ ਸੱਚੇ ਪਾਤਸ਼ਾਹ ਸਾਨੂੰ ਕਿੰਨੀਆਂ ਅਕਲਾਂ ਦੇ ਕੇ ਗਏ ਆ ਮੈਂ ਮੂਰਖ ਕਿੱਥੇ ਤੁਰਿਆ ਫਿਰਦਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਅਸੀਂ ਭਲਾ ਮਹਾਰਾਜ ਨੇ ਕੀਤਾ ਪਰ ਅਸੀਂ ਜਾਣਿਆ ਨਹੀਂ ਸਮਝਿਆ ਨਹੀਂ ਗੁਰੂ ਤੇ ਸਾਡਾ ਭਲਾ ਕਰਦਾ ਹੈ ਪਰ ਅਸੀਂ ਪੜ੍ਹ ਕੇ ਹੀ ਨਹੀਂ ਵੇਖਿਆ ਅਸੀਂ ਉਹ ਗਿਫਟ ਨੂੰ ਖੋਲ ਕੇ ਹੀ ਨਹੀਂ ਵੇਖਿਆ ਜਿਹੜਾ ਦੇ ਕੇ ਗਏ ਆ ਆਪਾਂ ਐਵੇਂ ਹੀ ਤੁਰੇ ਫਿਰਦੇ ਆ ਕਦੇ ਕਿਸੇ ਮਗਰ ਕਦੇ ਕਿਸੇ ਮਗਰ ਕਦੇ ਕਿਸੇ ਮਗਰ ਜਿਹੜਾ ਆਉਂਦਾ ਉਹੀ ਲੁੱਟ ਕੇ ਲੈ ਜਾਂਦਾ ਸਾਨੂੰ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹੋ ਫਿਰ ਪਤਾ ਲੱਗੇਗਾ ਇੰਟੈਲੀਜੈਂਸੀ ਦੇ ਬੰਦੇ ਵਿੱਚ ਸਿੱਖ ਵੀਰ ਆਏ ਹੋਣਗੇ ਸੀਆਈਡੀ ਵਾਲੇ ਆਏ ਹੋਣਗੇ ਪੁਲਿਸ ਵਾਲੇ ਆਏ ਹੋਣਗੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਵੀ ਸਿੱਖੋ ਤੁਸੀਂ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖੋ ਫਿਰ ਪਤਾ ਲੱਗੇਗਾ ਵੀ ਅਸੀਂ ਸੱਚ ਬੋਲਦੇ ਹਾਂ ਕਿ ਝੂਠ ਬੋਲਦੇ ਹਾਂ ਗਲਤ ਕੌਣ ਹੈ ਤੇ ਸਹੀ ਕੌਣ ਹੈ ਤੁਹਾਨੂੰ ਪਤਾ ਲੱਗ ਜਾਏਗਾ ਧੱਕਾ ਕੌਣ ਕਰਦਾ ਹੈ ਅਸੀਂ ਮੈਂ ਤੇ ਕਹੇ ਹੀ ਨਹੀਂ ਰਹੇ ਅਸੀਂ ਵੀ ਸਾਡੇ ਨਾਲ ਜੁੜੋ ਤੁਸੀਂ ਜਾਂ ਸਾਡੇ ਆਓ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਬਸ ਘਰ ਘਰ ਵਿੱਚ ਸਹਿਜ ਪਾਠ ਕਰੋ ਗੂੰਜਾਂ ਪਾ ਦਿਓ ਵੇਖੋ ਫਿਰ ਪੰਚਮ ਪਾਤਸ਼ਾਹ ਕਹਿੰਦੇ ਜਦੋਂ ਤੋਂ ਪੜ੍ਹਨ ਲੱਗੇ ਆ ਖਜ਼ਾਨਾ ਖੋਲ ਕੇ ਵੇਖਿਆ ਹੈ ਕਹਿੰਦੇ ਉਦਣ ਤੋਂ ਬਾਅਦ ਫਿਰ ਐਂ ਲੱਗਦਾ ਵੀ ਅਸੀਂ ਵੀ ਧੰਨਵੰਤਾਂ ਕਿਉਂਕਿ ਸਾਡੇ ਕੋਲ ਖਜ਼ਾਨਾ ਗੁਣਾਂ ਦਾ ਹੁਣ ਆਪਾਂ ਐਂ ਨਹੀਂ ਲੱਗਦਾ ਵੀ ਭਾਗਾਂ ਵਾਲੇ ਨਹੀਂ ਲੈ ਸਾਡੇ ਵਰਗਾ ਭਾਗਾਂ ਵਾਲਾ ਕਿਹੜਾ ਬਈ ਜਦੋਂ ਬਾਣੀ ਪੜ੍ਹਦੇ ਹਾਂ ਅਕਲ ਲੈਣ ਲਈ ਤੇ ਸਾਡੇ ਵਰਗਾ ਭਾਗਾਂ ਵਾਲਾ ਕਿਹੜਾ ਹੈ ਸਾਡੇ ਕੋਲ ਹੁਣ ਸਤਿਗੁਰੂ ਦਾ ਗਿਆਨ ਹੈ ਹੁਣ ਪੜਿਓ ਆਰਾਮ ਨਾਲ ਹਮ ਧੰਨਵੰਤ ਭਾਗਟ ਸਚਨਾ ਹਮ ਧੰਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਜਦੋਂ ਤੋਂ ਬਾਣੀ ਨਾਲ ਜੁੜੇ ਆ ਖਜ਼ਾਨਾ ਖੋਲ ਕੇ ਵੇਖਿਆ ਧੰਨਵੰਤ ਭਾਗਟ ਸਚਨਾਏ ਸੱਚ ਸੱਚੇ ਨਾਲ ਮਨ ਜੁੜ ਗਿਆ ਉਦੋਂ ਤੋਂ ਹਰੀ ਦੇ ਗੁਣ ਸਹਿਜੇ ਹੀ ਉਹਦੇ ਨਾਲ ਮਨ ਜੁੜਿਆ ਰਹਿੰਦਾ ਹੈ ਜਦੋਂ ਤੋਂ ਆ ਖਜ਼ਾਨਾ ਪੜ੍ਹੀ ਜਾਂਦੇ ਆ ਸਮਝੀ ਜਾਂਦੇ ਆ ਓਨਾ ਹੀ ਪਰਮਾਤਮਾ ਨਾਲ ਨੇੜਤਾ ਵਧੀ ਜਾਂਦੀ ਹੈ ਤੇ ਆਪਣੇ ਆਪ ਨੂੰ ਅਸੀਂ ਬੇਭਾਗ ਨਹੀਂ ਸਮਝਦੇ ਤਾਂ ਹੀ ਤੇ ਮੈਂ ਕਹਿੰਦਾ ਵੀ ਅੱਜ ਵਰਗਾ ਭਾਗਾਂ ਵਾਲਾ ਦਿਨ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਸਿੱਖ ਲਈ ਅੱਜ ਵਾਲੇ ਦਿਨ ਤੋਂ ਵੱਡਾ ਮਹਾਨ ਦਿਨ ਕੋਈ ਨਹੀਂ ਅੱਜ ਸਾਡੇ ਲਈ ਗੁਰਪੁਰਬ ਹੈ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕਿਉਂ ਇਹਨਾਂ ਨੇ ਸਾਨੂੰ ਭਾਗਾਂ ਵਾਲੇ ਬਣਾਇਆ ਸਾਨੂੰ ਅਕਲ ਵਾਲੇ ਬਣਾਇਆ ਨਹੀਂ ਤੇ ਅਸੀਂ ਵੀ ਗੰਦਗੀ ਦੇ ਕੀੜੇ ਬਣ ਕੇ ਮਰ ਜਾਂਦੇ ਸਾਨੂੰ ਪਤਾ ਨਹੀਂ ਕਿਹੜਾ ਲੋਟੂ ਲੁੱਟ ਕੇ ਲੈ ਜਾਂਦਾ ਠੱਗ ਕੇ ਲੈ ਜਾਂਦਾ ਪਰ ਸਾਨੂੰ ਇਹਨਾਂ ਨੇ ਜਿਉਣ ਦਾ ਚੱਜ ਸਿਖਾਇਆ ਅੱਜ ਤੋਂ ਭਾਗਾਂ ਵਾਲਾ ਦਿਨ ਹੈ ਹੀ ਕੋਈ ਨਹੀਂ ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵਾਂ ਸਹਿਜ ਸੁਭਾਏ ਕਦੋਂ ਤੋਂ ਕਿਰਪਾ ਹੋਈ ਹੈ ਜੀ ਜਦੋਂ ਤੋਂ ਖਜ਼ਾਨਾ ਖੋਲ ਕੇ ਵੇਖਿਆ ਹੁਣ ਪੜਿਓ ਪਿਓ ਦਾ ਦੇਤਾ ਖੋਲ ਦਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਜੇ ਆ ਸਾਡੇ ਪਿਓ ਦਾਦਿਆਂ ਦਾ ਖਜ਼ਾਨਾ ਮੇਰੀ ਬੇਨਤੀ ਨੂੰ ਸੁਣਿਓ ਜੇ ਮੈਂ ਆਪਣੇ ਪਿਓ ਦਾਦੇ ਦੀ ਜ਼ਮੀਨ ਲੈ ਕੇ ਬੈਠਾ ਹੁੰਦਾ ਮੈਂ ਇੱਥੇ ਬੈਠਦਾ ਆ ਖਜ਼ਾਨਾ ਗੁਰੂ ਦਾ ਗਿਆਨ ਹੋਣ ਕਰਕੇ ਮਾੜੀ ਮੋਟੀ ਮੈਂ ਨਹੀਂ ਕਹਿੰਦਾ ਸਾਨੂੰ ਬਹੁਤ ਅਕਲ ਹੈ ਪਰ ਥੋੜਾ ਥੋੜਾ ਪੜ੍ਹਨ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ ਇਹ ਅਕਲ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ ਖਜ਼ਾਨਾ ਪਿਓ ਦਾਦਿਆਂ ਦੀ ਪ੍ਰਾਪਰਟੀ ਆ ਹੈ ਲੋਕੀ ਲੜਦੇ ਫਿਰਦੇ ਆ ਵੱਟਾਂ ਜ਼ਮੀਨਾਂ ਪਿੱਛੇ ਝਗੜਦੇ ਆ ਆਪਾਂ ਪਰ ਆਹ ਗੁਰੂ ਗ੍ਰੰਥ ਸਾਹਿਬ ਸਾਡੀ ਪ੍ਰਾਪਰਟੀ ਹੈ ਆਹ ਵੇਖੋ ਖਜ਼ਾਨਾ ਖੋਲ ਕੇ ਵੀ ਗੁਰੂ ਅਰਜਨ ਦੇਵ ਜੀ ਕੀ ਦੇ ਕੇ ਗਏ ਸਾਨੂੰ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੇ ਕੇ ਕੀ ਗਏ ਖਜ਼ਾਨਾ ਆਹ ਖਜ਼ਾਨਾ ਵੇਖੋ ਜਦੋਂ ਤੋਂ ਖਜ਼ਾਨਾ ਖੋਲ ਕੇ ਵੇਖਿਆ ਫਿਰ ਪੜੋ ਆਹ ਸਾਡੇ ਪਿਓ ਦਾਦਿਆਂ ਦਾ ਖਜ਼ਾਨਾ ਪਿਓ ਦਾਦੇ ਕੋ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਨਕਲੀ ਜੇ ਗੁਰੂਆਂ ਦੀਆਂ ਕਿਤਾਬਾਂ 'ਚ ਕੀ ਲੱਭੋਗੇ ਪਖੰਡੀਆਂ ਦੀਆਂ ਕਿਤਾਬਾਂ ਵਿੱਚ ਥੱਲੇ ਸ਼ਬਦ ਲਿਖਿਆ ਹੁੰਦਾ ਹੈ ਤੇ ਉੱਤੇ ਮਾੜੇ ਗੀਤ ਦੀ ਤਰਜ ਲਿਖੀ ਹੁੰਦੀ ਵੀ ਇਹਨੂੰ ਇਸ ਤਰਜ ਤੇ ਗਾਈ ਪਰ ਆਹ ਵੇਖੋ ਤੁਸੀਂ ਖਜ਼ਾਨਾ ਖੋਲ ਕੇ ਕਦੇ ਪੜ੍ਹ ਕੇ ਵੇਖੋ ਫਿਰ ਅਕਲ ਆਵੇ ਮੇਰਿਓ ਵੀਰੋ ਕੋਈ ਤੁਹਾਡੇ ਵੱਲ ਠੱਗਣ ਵੱਲ ਮੈਂ ਕਹਿੰਦਾ ਕੋਈ ਗੱਲ ਨਹੀਂ ਕਰ ਸਕਦਾ ਤੇਰੇ ਨਾਲ ਗੁਰੂ ਦੇ ਆ ਸਿੱਖਾ ਜਦੋਂ ਬਾਣੀ ਦਾ ਗਿਆਨ ਹੋ ਜਾਏ ਬੰਦਾ ਤੇਰੇ ਅੱਗੇ ਬੋਲ ਨਹੀਂ ਸਕਦਾ ਕੋਈ ਪੜ੍ਹ ਸਮਝ ਕੇ ਵੇਖ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਉਹ ਗੁਣਾਂ ਦਾ ਖਜ਼ਾਨਾ ਮੇਰੇ ਪੱਲੇ ਪੈ ਗਿਆ ਆ ਗਈ ਅਕਲ ਆ ਗਈ ਹਾਂਜੀ ਹੁਣ ਧਿਆਨ ਨਾਲ ਅੱਗੇ ਸੁਣ ਲਿਓ ਰਤਨ ਲਾਲ ਜਾਂ ਕਾ ਕਛੂ ਨਾ ਮੋ ਪਰੇ ਭੰਡਾਰ ਅਖੂਟ ਅਤੋ ਦੁਨੀਆਂ ਦੇ ਕੋਈ ਰਤਨ ਲਾਲ ਉਹਨਾਂ ਦੀ ਕੀਮਤ ਕੋਈ ਨਹੀਂ ਇਹਦੇ ਸਾਹਮਣੇ ਕਿਸੇ ਕੰਮ ਦੇ ਨਹੀਂ ਇਹ ਸਭ ਤੋਂ ਮਹਿੰਗੀ ਵਸਤੂ ਹੈ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਪਰ ਸਾਡਾ ਹਾਲ ਪਤਾ ਕੀ ਹੈ ਕਿਸੇ ਘੁਮਾਰ ਨੂੰ ਮਿਲ ਗਿਆ ਲਾਲ ਉਹ ਕਹਿੰਦਾ ਸੋਹਣਾ ਬਹੁਤ ਉਹਨੇ ਮੋਰੀ ਕਰਕੇ ਗਧੇ ਦੇ ਗਲ 'ਚ ਪਾ ਦਿੱਤਾ ਕਹਿੰਦਾ ਲਾਲ ਬਹੁਤ ਸੋਹਣਾ ਆਹ ਥੋੜ੍ਹੇ ਦਿਨ ਪਹਿਲਾਂ ਇੱਕ ਖਬਰ ਸੁਣੀ ਸੀ ਮਛੇਰੇ ਨੂੰ ਇੱਕ ਲਾਲ ਲੱਭ ਗਿਆ ਸੀ ਹੀਰਾ ਹੀਰਾ ਉਹਨੂੰ ਮਛੇਰੇ ਨੂੰ ਲੱਭ ਗਿਆ ਉਹਨੇ ਕਿਤੇ ਕੁੰਡੀ ਪਾਈ ਹੋਣੀ ਉਹ ਪੱਥਰ ਨਾਲ ਅੜ ਕੇ ਆ ਗਿਆ ਮਛੇਰੇ ਨੂੰ ਇਹ ਅਖਬਾਰ ਦੀ ਖਬਰ ਤੁਸੀਂ ਪੜ੍ਹੀ ਹੋਏਗੀ ਜਦੋਂ ਉਹਨੇ ਉਹ ਹੀਰਾ ਵੱਡਾ ਸਾਰਾ ਉਹਦੇ ਹੱਥ 'ਚ ਆਇਆ ਕਹਿੰਦਾ ਪੱਥਰ ਬਹੁਤ ਚਮਕਦਾ ਹੈ ਘਰ ਲੈ ਆਇਆ ਸਰਾਣੇ ਧਰ ਛੱਡਿਆ ਕਹਿੰਦਾ ਚੀਜ਼ ਵਧੀਆ ਚੱਲ ਪਈ ਰਹਿਣ ਦਿਓ ਕਈ ਸਾਲਾਂ ਦਾ ਪਿਆਰ ਆ ਤੇ ਹੁਣ ਜਦੋਂ ਪਤਾ ਕੀਤਾ ਉਹ ਕਹਿੰਦੇ ਸਾਰੀ ਦੁਨੀਆ ਤੋਂ ਸਭ ਤੋਂ ਮਹਿੰਗਾ ਹੀਰਾ ਕਹਿੰਦੇ ਇਹ ਹੈ ਜਿਹਨੂੰ ਸਰਾਣੇ ਰੱਖੀ ਫਿਰਦਾ ਸੀ ਚਾਰ ਪੰਜ ਸਾਲਾਂ ਦਾ ਤੇ ਕਿੰਨੀ ਕੀਮਤ ਸੀ ਉਹਦੀ ₹650 ਕਰੋੜ ਦਾ ₹650 ਕਰੋੜ ਦਾ ਨਹੀਂ ₹650 ਕਰੋੜ ਦਾ ਸਰਾਣੀ ਰੱਖ ਕੇ ਬੈਠਾ ਸੀ ਉਹਨੂੰ ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਕੀ ਹੈ ਇਦਾਂ ਆਪਾਂ ਸਾਰੇ ਭਾਈ ਪਿੰਡਾਂ 'ਚ ਰੱਖ ਕੇ ਬੈਠੇ ਹਾਂ ਆ ਹੀਰੇ ਨੂੰ ਸਾਨੂੰ ਪਤਾ ਹੀ ਨਹੀਂ ਵੀ ਇਹ ਹੈ ਕੀ ਆਖੋ ਸਤਨਾਮ ਸਾਰੇ ਹੀ ਰੱਖੀ ਬੈਠੇ ਹਾਂ ਹਰੇਕ ਪਿੰਡ 'ਚ ਹੀ 10-10 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹਰ ਪਿੰਡ 'ਚ ਗੁਰਦੁਆਰਾ ਹੈ ਆਪਾਂ ਸਮਝਦੇ ਹਾਂ ਸ਼ਾਇਦ ਇਸੇ ਕੰਮ ਲਈ ਹੈ ਭਾਈ ਜਦੋਂ ਕੋਈ ਵਿਆਹ ਕਰਨਾ ਉਹਦੇ ਜਾਵਾਂਗੇ ਜਿਹਦੇ ਕੋਈ ਮਰ ਗਿਆ ਉਹਦੇ ਭੋਗ ਪਾਉਣ ਲਈ ਜਾਣਾ ਹੁੰਦਾ ਹੈ ਪਤਾ ਨਹੀਂ ਇਸ ਇਹ ਉਹ ਹੀਰਾ ਖੋਲ ਕੇ ਹੀ ਵੇਖੋ ਤੇ ਸਹੀ ਇਹਦੀ ਕੀਮਤ ਕੀ ਹੈ ਉਹ ਐਦਾਂ ਹੱਥ ਮਾਰਦਾ ਹੋਣਾ ਨਾ ਮਛੇਰਾ ਜਦੋਂ ਉਹਨੂੰ ਪਤਾ ਲੱਗਿਆ ਵੀ 650 ਕਰੋੜ ਦਾ ਹੀਰਾ ਮੈਂ ਸਰਾਣੇ ਹੀ ਰੱਖੀ ਬੈਠਾ ਉਹਨੇ ਮੱਥੇ ਤੇ ਹੱਥ ਮਾਰਿਆ ਹੀ ਹੋਣਾ ਹੈ ਤੇ ਜਿੰਨੇ ਤੁਸੀਂ ਵੀਰ ਮੇਰੇ ਵੀਰ ਬਾਣੀ ਪੜੋਗੇ ਜ਼ਰੂਰ ਮੱਥੇ ਤੇ ਹੱਥ ਮਾਰੋਗੇ ਪਹਿਲੀ ਜ਼ਿੰਦਗੀ ਐਵੇਂ ਲਗਾ ਲਈ ਆਖੋ ਸਤਨਾਮ ਸ੍ਰੀ ਵਾਹ ਲੈ ਤੁਸੀਂ ਸ਼ਰਤ ਲਾ ਲਓ ਤੁਸੀਂ ਹੱਥ ਮਾਰੋਗੇ ਮੱਥੇ ਤੇ ਓਏ ਮਨਾ ਕਮਲਿਆ ਤੂੰ ਐਵੇਂ ਹੀ ਧੱਕੇ ਖਾਂਦਾ ਫਿਰਦਾ ਹੈ ਪਖੰਡੀਆਂ ਦੇ ਮਗਰ ਲੈਣਾ ਲਾਈ ਫਿਰਦੇ ਨੇ ਜੀ ਇੱਦਾਂ ਸੌ ਸੌ ਖੰਡ ਪਾਠ ਚੱਲਦਾ ਸੌ ਸੌ ਮੂੰਹ ਬੰਨੇ ਨੇ ਪਾਠੀ ਪਾਠ ਕਰੀ ਜਾਂਦੇ ਨੇ ਕੋਈ ਸੁਣਦਾ ਹੈ ਨਹੀਂ ਕਈ ਬਾਬੇ ਤੇ ਇਦਾਂ ਦੇ ਪਾਠ ਵੀ ਕਰਦੇ ਨੇ ਸੰਗਤ ਨੂੰ ਅੰਦਰ ਵੜਨ ਦੀ ਆਗਿਆ ਨਹੀਂ ਕਹਿੰਦੇ ਤੁਸੀਂ ਨਹੀਂ ਵੜ ਸਕਦੇ ਪਾਠੀ ਅੰਦਰ ਹੀ ਪਾਠ ਕਰਨਗੇ ਇਕੱਲੇ ਸੁਣਾਉਣ ਵਾਲੇ ਨੂੰ ਅੰਦਰ ਹੀ ਨਹੀਂ ਜਿੰਨੇ ਸੁਣਨਾ ਹੈ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੰਦੇ ਆਹ ਇੱਕ ਇੱਕ ਪੰਗਤੀ ਬੰਦੇ ਨੂੰ ਆਨੰਦ ਲਿਆ ਦਿੰਦੀ ਹੈ ਜਿਉਣ ਦਾ ਚੱਜ ਆ ਜਾਂਦਾ ਹੈ ਇੱਥੇ ਸਾਰਾ ਗੁਰੂ ਗ੍ਰੰਥ ਸਾਹਿਬ ਗੂੰਗਿਆਂ ਵਾਂਗੂ ਇੱਦਾਂ ਹੀ ਲੰਘਾ ਦਿੰਦੇ ਨੇ ਸੁਣਾਉਂਦੇ ਹੀ ਕੱਖ ਨਹੀਂ ਤਾਂ ਤੇ ਕਹਿੰਦੇ ਆ ਭਾਈ ਆਪ ਪੜ੍ਹਨਾ ਸ਼ੁਰੂ ਕਰੋ ਆਪ ਪੜ੍ਹਨੇ ਸ਼ੁਰੂ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਉਹ ਜਿਵੇਂ ਮਛੇਰੇ ਨੇ ਇੱਦਾਂ ਹੱਥ ਮਾਰਿਆ ਮੱਥੇ ਤੇ ਜਦੋਂ ਅਸੀਂ ਗੁਰਬਾਣੀ ਪੜਾਂਗੇ ਆਪਾਂ ਇੱਦਾਂ ਹੱਥ ਮਾਰਾਂਗੇ ਓਏ ਮਨਾ ਕਮਲਿਆ ਤੇਰੇ ਪਿੰਡ 'ਚ ਪ੍ਰਕਾਸ਼ ਸੀ ਤੇਰੇ ਘਰੇ ਪੋਥੀਆਂ ਸੀ ਪਈਆਂ ਮੈਂ ਖੋਲ ਕੇ ਨਹੀਂ ਵੇਖੀਆਂ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਖੋਲ ਕੇ ਨਹੀਂ ਵੇਖੀ ਪੋਥੀ ਤੇਰੇ ਘਰ ਦੋ ਭਾਗ ਪਏ ਆ ਗੁਰੂ ਗ੍ਰੰਥ ਸਾਹਿਬ ਦੇ ਚਾਰ ਭਾਗ ਪਏ ਆ ਲੈ ਮੈਨੂੰ ਅਕਲ ਹੀ ਨਹੀਂ ਆਈ ਕਮਲੇ ਨੂੰ ਆਪਾਂ ਮੱਥੇ ਤੇ ਹੱਥ ਮਾਰਾਂਗੇ ਕਾਰਨ ਕੀ ਹੈ ਜਿਹੜੇ ਕੌਡੀਆਂ ਦੇ ਹੋਣ ਵਪਾਰੀ ਅਸੀਂ ਕੌਡੀਆਂ ਦੇ ਵਪਾਰੀ ਹਾਂ ਜੀ ਆ 10 ਰੁਪਈਏ ਕਿਤੇ ਗਵਾਚ ਜਾਣ ਡਿੱਗ ਪੈਣ ਨੀਂਦ ਨਹੀਂ ਆਉਂਦੀ ਮੇਰਾ 10 ਰੁਪਈਏ ਦਾ ਨੁਕਸਾਨ ਹੋ ਗਿਆ ਅਸੀਂ ਤੇ ਹੋਰ ਹੀ ਗੱਲਾਂ ਮੰਗੀ ਜਾਂਦੇ ਹਾਂ ਮਹਾਰਾਜ ਕੋਲ ਆ ਕੇ ਮਹਾਰਾਜ ਆ ਕਰ ਦੋ ਆ ਕੋ ਅਕਲ ਲੈ ਦਿਮਾਗ ਖੋਲ ਜਰਾ ਜਿਹੜੇ ਕੌਡੀਆਂ ਦੇ ਹੋਣ ਵਪਾਰੀ ਇਹ ਸਾਡਾ ਹਾਲ ਹੈ ਲਾਲਾਂ ਦੀ ਨਾ ਸਾਰ ਜਾਣਵੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਾ ਸਾਰ ਜਾਣਵੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਾ ਸਾਰ ਜਾਣਵੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਾ ਸਾਰ ਜਾਣਵੇ ਕੌਣ ਵਪਾਰੀ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਲਾਲਾ ਦੀ ਨਾ ਸਾਰ ਜਾਣਦੇ ਵਾਹ ਵਾਹ ਵਾਹ ਵਾਹ ਲਾਲਾ ਦੀ ਨਾ ਸਾਰ ਜਾਣਦੇ ਵਾਹ ਵਾਹ ਵਾਹ ਵਾਹ ਲਾਲਾ ਦੀ ਨਾ ਸਾਰ ਜਾਣਦੇ ਵਾਹ ਵਾਹ ਵਾਹ ਵਾਹ ਲਾਲਾ ਦੀ ਨਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਦੀ ਨਾ ਸਾਰ ਜਾਣਦੇ ਬਾਬਾ ਬਾਬਾ ਲਾਲਾ ਦੀ ਨਾ ਸਾਰ ਜਾਣਦੇ ਬਾਬਾ ਇਹ ਵੀ ਨਾਲ ਕਹੋ ਇੱਕਰ ਬੰਦ ਕਰੋ। ਜਿਹੜੇ ਕੌਡੀਆਂ ਦੇ ਵਪਾਰੀ ਨੇ ਉਹਨਾਂ ਨੂੰ ਕੀ ਪਤਾ ਹੈ, ਪਰ ਜਦੋਂ ਆ ਖਜ਼ਾਨਾ ਖੋਲ ਕੇ ਵੇਖਾਂਗੇ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਅਰਥ ਪੰਗਤੀ ਦਾ ਅਰਥ ਕਰ ਰਿਹਾ, ਰਤਨਾਂ ਦੇ ਨਾਲ ਭਰਿਆ, ਹੈਰਾਨ ਹੋ ਜਾਂਗੇ ਵੇਖ ਕੇ, ਪਿਓ ਦਾਦੇ ਦਾ ਖਜ਼ਾਨਾ ਖੋਲ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ, ਰਤਨਾਂ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ, ਚੱਜ ਆ ਗਿਆ, ਅਕਲ ਆ ਗਈ। ਪਰ ਜਿਹਨੇ ਕੌਡੀਆਂ ਦੇ ਵਪਾਰੀ ਨੇ ਉਹਨਾਂ ਨੂੰ ਇਹ ਸੱਚ ਕਿੱਥੇ ਚੰਗਾ ਲੱਗਦਾ ਭਾਈ? ਜਿਹੜੇ ਝੂਠ ਸੁਣਨ ਦੇ ਆਦੀ ਹੋ ਗਏ ਆ, ਐਵੇਂ ਕਰਾਮਾਤੀ ਦੀਆਂ ਗੱਲਾਂ ਤੇ ਭਰੋਸਾ ਕਰਦੇ ਆ, ਉਹਨਾਂ ਨੂੰ ਆ ਸੱਚ ਨਹੀਂ ਚੰਗਾ ਲੱਗਦਾ ਪਿਆਰਿਓ, ਉਹਦੇ ਲੜਨ ਪੈਂਦੇ ਅੱਗੋਂ, ਉਹਨਾਂ ਦੀ ਤੇ ਬਸ ਦੀ ਗੱਲ ਨਹੀਂ ਤੇ ਬੰਦਗੀ ਨਾ ਕਰਾ ਦੇਣ, ਖੜ ਜਾਣ ਬਾਹਰ ਆ ਕੇ ਵੀ ਅਸੀਂ ਨੀ ਜੀ ਦੀਵਾਨ ਲੱਗਣ ਦਿੰਦੇ, ਉਹਨਾਂ ਦੀ ਤੇ ਬਸ ਨੀ ਚੱਲਦੀ, ਉਹਨਾਂ ਨੂੰ ਪਤਾ ਵੀ ਹੜ ਆ ਜਾਣਾ ਹੈ, ਇਹ ਤੇ ਕੋਸ਼ਿਸ਼ਾਂ ਤੇ ਕਰਦੇ ਹੀ ਹੈ ਵੀ ਚਾਹੁੰਦੇ ਹੀ ਨਹੀਂ ਵੀ ਗੁਰਬਾਣੀ ਵਾਲੇ ਪਾਸੇ ਨਾ ਲੋਕ ਤੁਰਨ, ਅਕਲ ਨਾ ਆ ਜਾਏ ਕਿਤੇ। ਇਸ ਕਰਕੇ ਇਹ ਖਜ਼ਾਨਾ ਖੋਲ ਕੇ ਵੇਖਿਆ, ਰਤਨਾਂ ਨਾਲ ਭਰਿਆ ਹੋਇਆ, ਇੱਕ ਇੱਕ ਬਚਨ ਗੁਰੂ ਦਾ ਏਡਾ ਮਹਿੰਗਾ ਹੈ, ਜਦੋਂ ਆਪਾਂ ਪੜਾਂਗੇ ਫੇਰ ਪਤਾ ਲੱਗਣਾ ਹੈ। ਹਾਂਜੀ, ਖਾਵੇ ਖਰਚੇ ਰਲ ਮਿਲ ਪਾਈ, ਟੋਟ ਨਾ ਆਵੇ ਵੱਧ ਦੋ ਜਾਈ, ਬਾਕੀ ਦੇ ਸਾਰੇ ਖਜ਼ਾਨੇ ਜਦੋਂ ਤੁਸੀਂ ਵਰਤੋਂਗੇ ਘਟਣਗੇ, ਇਹ ਖਜ਼ਾਨਾ ਐਸਾ ਜਿੰਨਾ ਵਰਤੋਂਗੇ ਵਧੇਗਾ। ਗਿਆਨ ਦਾ ਖਜ਼ਾਨਾ ਭਾਈ, ਜਿੰਨਾ ਸਮਝੋਗੇ ਓਨਾ ਹੀ ਜ਼ਿਆਦਾ। ਇਹ ਕਨੈਕਸ਼ਨ ਖੂਹ ਵਾਲੀ ਗੱਲ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ, ਖੂਹ ਚੋਂ ਜਿੰਨਾ ਪਾਣੀ ਕੱਢ ਲਓਗੇ ਓਨਾ ਹੀ ਹੋਰ ਆ ਜਾਂਦਾ, ਜਿੰਨਾ ਪਾਣੀ ਕੱਢੀ ਜਾਓਗੇ ਓਨਾ ਹੀ ਆਈ ਜਾਣਾ, ਓਨਾ ਹੀ ਆਈ ਜਾਣਾ। ਤੁਸੀਂ ਇੱਕ ਸ਼ਬਦ ਦੇ ਅਰਥ ਅੱਜ ਸਮਝ ਲਓ, ਜਦੋਂ ਮਹੀਨੇ ਬਾਅਦ ਸਮਝੋਗੇ ਸੁਰਤ ਹੋਰ ਉੱਚੀ ਹੋ ਜਾਏਗੀ, ਉਸੇ ਗੱਲ ਦੀ ਗੱਲ ਸਮਝ ਹੋਰ ਵੱਧ ਜਾਂਦੀ ਹੈ, ਸਾਲ ਨੂੰ ਸਮਝਿਓ ਗੱਲ ਹੋਰ ਅੱਗੇ ਆ ਪਤਾ ਲੱਗਦਾ ਹੈ। ਭਾਵ ਕਹਿਣ ਦਾ ਐਸਾ ਖਜ਼ਾਨਾ ਹੈ ਗੁਰੂ ਨੇ ਅੰਦਰ ਦਿੱਤਾ ਹੋਇਆ ਤੇਰੇ, ਜੇ ਕਿਤੇ ਤੂੰ ਕਨੈਕਸ਼ਨ ਬਣਾ ਲਵੇਂ ਇਹਦੇ ਨਾਲ, ਜਿੰਨਾ ਖਰਚੇਗਾ ਜਿੰਨਾ ਖਾਏਗਾ ਖਰਚੇਗਾ, ਇਹ ਵਧੀ ਜਾਣਾ ਵਧੀ ਜਾਣਾ, ਘਟਣਾ ਨਹੀਂ ਇਹ ਖਜ਼ਾਨਾ, ਘਟਣਾ ਨਹੀਂ ਭਾਈ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਹਾਂਜੀ, ਕੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਦੁੱਖ ਜਾਣੇ ਲਿਆ ਰਲਾਏ। ਕਹਿੰਦੇ ਜਿਹਦੇ ਚੰਗੇ ਭਾਗ ਨੇ, ਜਿਹਨੇ ਸੋਹਣੇ ਲੇਖ ਲਿਖ ਲਏ ਆਪਣੇ ਮੱਥੇ ਤੇ, ਜਿਹੜਾ ਇੱਦਾਂ ਬਹਿ ਕੇ ਕਰਮ ਚੰਗੇ ਕਰਦਾ ਹੈ, ਚੰਗੇ ਕਰਮ ਵਾਲੇ ਦੇ ਚੰਗੇ ਲੇਖ ਲਿਖੇ ਜਾਂਦੇ ਨੇ ਮੱਥੇ ਦੇ ਉੱਤੇ, ਚੰਗੀ ਸੋਚ ਬਣ ਜਾਂਦੀ ਹੈ ਉਹਦੀ। ਕਹਿੰਦੇ ਜਿਹੜਾ ਸਿਆਣਾ ਗੁਰੂ ਤੋਂ ਅਕਲ ਲੈਣ ਲੱਗ ਪਿਆ, ਕੰਮ ਚੰਗੇ ਕਰਦਾ ਹੈ, ਕਹਿੰਦੇ ਉਹਨੂੰ ਇਸ ਖਜ਼ਾਨੇ ਦਾ ਹਿੱਸੇਦਾਰ ਬਣਾ ਲਿਆ ਜਾਂਦਾ ਹੈ, ਉਹ ਹਿੱਸੇਦਾਰ ਬਣ ਜਾਂਦਾ ਜੀ। ਸੋ ਏਤ ਖਜ਼ਾਨੇ ਲਿਆ ਰਲਾਏ, ਅੱਜ ਮੇਰਾ ਕੋਈ ਵੀਰ ਕਵੇ ਵੀ ਮੈਂ ਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ, ਲੈ ਅੱਜ ਸ਼ੁਰੂ ਕੀਤਾ, 6 ਮਹੀਨਿਆਂ ਤੱਕ ਗੱਲਾਂ ਸੋਹਣੀਆਂ ਕਰਨ ਲੱਗ ਗਿਆ, 1.5-2 ਸਾਲਾਂ 'ਚ ਕਥਾਵਾਚਕ ਬਣ ਸਕਦਾ, ਲੈ ਰਲ ਗਿਆ ਨਾਲ ਹੀ, ਆਖੋ ਸਤਨਾਮ। ਅੱਜ ਕੋਈ ਮੇਰਾ ਵੀਰ ਛੱਡ ਕੇ ਸ਼ਰਾਬਾਂ ਵੀ ਛੱਡੋ ਪਰੇ ਮਾਰੋ ਗੋਲੀ, ਸਿੱਟੋ ਬਾਹਰ ਕੱਢ ਕੇ ਗੰਦਮੰਦ ਘਰ ਚੋਂ, ਘਰ ਵਾਲੀ ਨੂੰ ਨਾਲ ਲੈ ਕੇ ਅੰਮ੍ਰਿਤ ਦੀ ਦਾਤ ਲੈ ਲਈ, ਨਿੱਕੇ ਨਿੱਕੇ ਬੱਚੇ ਸੁਧਾਰ ਲਏ, ਨਿੱਕੇ ਨਿੱਕੇ ਨਿਆਣਿਆਂ ਦੇ ਸਿਰ ਤੇ ਦਸਤਾਰਾਂ ਬੰਨਤੀਆਂ, ਕੇਸ ਕੱਟਣੇ ਬੰਦ ਕਰ ਦਿੱਤੇ, ਆਪ ਬਾਣੀ ਪੜ੍ਹਦਾ, ਘਰ ਵਾਲੀ ਪੜ੍ਹਦੀ ਹੈ, ਤੇ ਲਓ ਜੀ ਰਲ ਗਏ। ਟਾਈਮ ਲੱਗਣਾ ਕੋਈ, ਆਜ ਮਲਾਵਾ ਸੇਖ ਫਰੀਦ, ਤੱਕ ਮਕੁੰਜੜੀਆਂ ਮਨਹੋ ਮਚਿੰਦੜੀਆਂ, ਇਹ ਤੇ ਕਹਿੰਦੇ ਦੇਰੀ ਹੈ ਹੀ ਨਹੀਂ, ਇਹ ਤੇ ਅੱਜ ਮਲਾਪ ਹੋ ਸਕਦਾ, ਅੱਜ ਅੱਜ ਤੂੰ ਹਿੱਸੇਦਾਰ ਬਣ ਸਕਦਾ ਹੈ, ਤੇਰਾ ਵੀ ਹਿੱਸਾ ਹੋ ਸਕਦਾ ਹੈ, ਕਿਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ ਲੱਗ ਜੇ। ਤੇ ਮੈਂ ਤੁਹਾਨੂੰ ਅੱਜ ਪ੍ਰਕਾਸ਼ ਦਿਹਾੜੇ ਦੇ ਦਿਹਾੜੇ ਤੇ ਬੇਨਤੀ ਕਰ ਰਿਹਾ, ਸਿੱਖੋ ਘਰ ਘਰ ਗੂੰਜਾਂ ਪਾਓ ਬਾਣੀ ਦੀਆਂ, ਹਰ ਘਰ ਵਿੱਚ ਪ੍ਰਕਾਸ਼ ਕਰੋ, ਸਾਡੇ ਅੰਦਰ ਚਾਨਣ ਹੋਵੇ, ਅੰਦਰ ਪ੍ਰਕਾਸ਼ ਹੋਵੇ, ਫਿਰ ਗੁਰੂ ਗ੍ਰੰਥ ਸਾਹਿਬ ਨੇ ਵੇਖੋ ਇੰਨਾ ਵੀ ਗਿਆਨ ਕਰਾ ਦੇਣਾ ਹੈ ਵੀ ਸਰੀਰ ਮਰੇਗਾ ਤੂੰ ਨਹੀਂ ਮਰੇਗਾ, ਤੂੰ ਤੂੰ ਸਰੀਰ ਨਹੀਂ, ਇਦਾਂ ਦੇ ਸ਼ਬਦ ਇਦਾਂ ਦੇ ਬਚਨ ਪੜਾਂਗੇ ਫਿਰ ਡਰ ਡੁਰ ਨਹੀਂ ਲੱਗਣਾ। ਜਿਵੇਂ ਕੱਲ ਆਪਾਂ ਪੜ੍ਹਿਆ ਸੀ ਨਾ, ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘਉ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲ, ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ ਹੱਸ ਹੱਸ ਛਾਤੀਆਂ ਨੂੰ ਲਾਵੇ ਤੇਰਾ ਖਾਲਸਾ। ਤੇ ਉਹ ਕੌਣ ਸੀ ਭਲਾ, ਰਹਿੰਦੇ ਅੱਜ ਵੀ ਮਾਲਵੇ ਚ ਹੀ ਆਪਾਂ, ਆਪਣੇ ਨੇੜੇ ਦਮਦਮਾ ਸਾਹਿਬ ਦਾ ਹੀ ਇਤਿਹਾਸ ਸੀ ਨਾ, ਜਦੋਂ ਸਿੱਖ ਲੈ ਕੇ ਆਇਆ ਕਹਿੰਦਾ ਜੀ ਮੈਂ ਰਾਈਫਲ ਭੇਟ ਕਰਨੀ ਹੈ, ਮਹਾਰਾਜ ਨੇ ਇਦਾਂ ਕਿਹਾ ਕਹਿੰਦੇ ਬੰਦਾ ਬੁੰਦਾ ਮਾਰ ਵੀ ਦੇਗੀ, ਇਹ ਰਾਈਫਲ ਤੇਰੀ, ਇਹ ਠੋਸੀ ਨਾ ਹੋ ਜਾਏ ਕਿਤੇ ਐਵੇਂ ਹੀ, ਰਾਈਫਲ ਹੁਣ ਸਤਿਗੁਰਾਂ ਨੂੰ ਤੇ ਉਹਨਾਂ ਨੂੰ ਵੇਖੋ ਸ਼ੌਂਕ ਬੜਾ ਸੀ ਸ਼ਸਤਰਾਂ ਦਾ, ਸ਼ਸਤਰਾਂ ਦਾ ਸ਼ੌਂਕ ਬੜਾ ਸੀ। ਆ ਹੁਣ ਮੇਰੇ ਨੇੜੇ ਵੀ ਕਈ ਰੱਖਣੀਆਂ ਪੈਂਦੀਆਂ ਨੇ ਸਾਨੂੰ ਵੀ, ਮੈਂ ਤੇ ਪਰੇ ਨੂੰ ਕਰ ਲਾ ਕਿਤੇ ਚੱਲ ਹੀ ਨਾ ਜਾਏ ਕਿਤੇ, ਬਾਬਾ ਜੀ ਇਹਦਾ ਲੱਗਿਆ ਭਾਈ ਸਾਹਿਬ ਜੀ, ਬਾਬਾ ਜੀ ਇਹਦਾ ਲਾਇਆ ਹੋਇਆ ਜੀ ਲੋਕ, ਮੈਂ ਕਹਿੰਦਾ ਜਦੋਂ ਮਾੜੇ ਦਿਨ ਆਏ ਹੁਣ ਫਿਰ ਬਿਨਾਂ ਕਹਿੰਦੇ ਬਿਨਾਂ ਗੋਲੀ ਤੋਂ ਹੀ ਚੱਲ ਜਾਂਦੀ ਹੁੰਦੀ ਹੈ। ਮੈਂ ਸਾਨੂੰ ਤੇ ਇੰਨੇ ਸਾਲ ਹੋ ਗਏ 17 ਸਾਲ ਸੰਗਤ ਵਿੱਚ ਪ੍ਰਚਾਰ ਕਰਦੇ ਆ, ਤੁਸੀਂ ਵੇਖਿਆ ਨਹੀਂ ਹੋਣਾ ਕਦੇ ਮੇਰੇ ਨਾਲ ਕੋਈ ਹਥਿਆਰ ਵਾਲਾ ਬੰਦਾ ਇੰਨੇ ਸਾਲਾਂ 'ਚ, ਪਰ ਹੁਣ ਇਹ ਕਹਿ ਲਓ ਤੁਸੀਂ ਵੀ ਮਜਬੂਰੀ ਬਣ ਗਈ, ਮਜਬੂਰੀ। ਇਹ ਨਹੀਂ ਵੀ ਬਚਾ ਲੈਣਗੇ, ਜਿੱਦਣ ਸਮਾਂ ਆ ਗਿਆ ਇਹਨਾਂ ਨੇ ਨਹੀਂ ਬਚਾ ਲੈਣਾ, ਗਾਰਡ ਤੇ ਖੜੇ ਹੀ ਰਹਿ ਜਾਂਦੇ ਨੇ ਬੌਡੀ ਦੇ, ਬੌਡੀ ਵੀ ਉੱਥੇ ਹੀ ਹੁੰਦੀ ਹੈ, ਗਾਰਡ ਵੀ ਉੱਥੇ ਹੀ ਹੁੰਦੇ ਨੇ। ਕੱਲ੍ਹ ਦਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ, ਕੱਲ੍ਹ ਭਾਈ ਦਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਸੀ, ਤੇ ਜਿਹਨੂੰ ਉਹਨੇ ਸੋਧਿਆ ਸੀ ਉਹਦਾ ਨਾਂ ਕੀ ਸੀ ਬੋਲੋ ਜਰਾ, ਬੋਲਿਓ ਜਰਾ ਕੀ ਨਾਂ ਸੀ, ਸਿੰਘ ਨਾ ਕਹੋ, ਸਾਡੇ ਸਿੱਖਾਂ ਦੇ ਵਿੱਚ ਉਹਨੂੰ ਬਿਅੰਤਾ ਬੁੱਚੜ ਗਿਆ ਇਹ ਸ਼ਬਦ ਵਰਤਿਆ ਜਾਂਦਾ, ਸਿੰਘ ਨਹੀਂ ਕਹਿੰਦੇ, ਸੁਣਿਓ ਮੈਂ ਬੇਨਤੀ ਕਰਦਾ, ਉਹ ਗਾਰਡ ਵੀ ਉੱਥੇ ਹੀ ਸੀ ਤੇ ਬੌਡੀ ਵੀ ਉੱਥੇ ਹੀ ਸੀ, ਗਾਰਡ ਤੇ ਬੌਡੀ ਦੇ ਹੁੰਦੇ ਨੇ, ਜਦੋਂ ਸਮਾਂ ਆ ਜਾਏ ਫਿਰ ਤੇ ਆ ਹੀ ਜਾਂਦਾ ਹੁੰਦਾ। ਪਰ ਇਹ ਫਿਰ ਅਗਲਾ ਕਹਿੰਦਾ ਵੀ ਇਹ ਕਾਰਨ ਕੀ ਹੈ ਜੀ, ਵੀ ਸਾਨੂੰ ਰਾਈਫਲ ਰੱਖਣ ਦੀ ਕੀ ਲੋੜ ਹੈ, ਉਹਦਾ ਕਾਰਨ ਇਹ ਹੈ ਵੀ ਜਿਵੇਂ ਇੱਕ ਭਰਾ ਅੱਗੇ ਚਲਿਆ ਗਿਆ ਕਿਸੇ ਹੋਰ ਮਾਂ ਦਾ ਪੁੱਤ ਨਾ ਚਲਿਆ ਜਾਵੇ, ਇੱਕ ਉਸ ਹਿਸਾਬ ਨਾਲ ਵੀ ਠੀਕ ਹੈ ਜਿੱਦਾਂ ਦਾ ਸਮਾਂ ਹੋਵੇ ਉਸ ਹਿਸਾਬ ਨਾਲ ਕਰਨਾ ਪੈਂਦਾ, ਇਹ ਮਜਬੂਰੀ ਬਣ ਜਾਂਦੀ ਹੈ ਮਜਬੂਰੀ। ਆ ਜਿਹੜੇ ਪਿਆਰ ਕਰਨ ਵਾਲੇ ਦੀਵਾਨ ਦਿਨ ਰਾਤ ਸੁਣਦੇ ਨੇ ਨਾ, ਮੈਂ ਬਹੁਤ ਵਾਰ ਕਹਿੰਦਾ ਹੁਣ ਲੋੜ ਨਹੀਂ, ਕਹਿਣਗੇ ਜੀ ਅਸੀਂ ਆਪੇ ਗੱਡੀਆਂ ਲਾ ਲਾਂਗੇ ਜੀ ਨਾਲ, ਜੇ ਤੁਹਾਨੂੰ ਨਹੀਂ ਤੇ ਸਾਨੂੰ ਤੇ ਫਿਕਰ ਹੈ, ਅਸੀਂ ਨਹੀਂ ਚਾਹੁੰਦੇ ਵੀ ਇੱਦਾਂ ਹੋਵੇ, ਅਸੀਂ ਚਾਹੁੰਦੇ ਹਾਂ ਕੌਮ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਮੈਂ ਕਹਿੰਦਾ ਬਥੇਰੇ ਵੀਰ ਨੇ ਕਰਨਜੀਤ ਸਿੰਘ ਮਾਰ ਦਿਓ, ਹੁਣ ਤੇ ਘਰ ਘਰ ਜੰਮ ਪੈਣਗੇ, ਇੰਨੀ ਅਕਲ ਲੋਕਾਂ ਨੂੰ ਆ ਰਹੀ ਹੈ, ਮੁੰਡੇ ਨੌਜਵਾਨ ਮੇਰੇ ਵੀਰ ਬਹੁਤ ਸਮਝਣ ਲੱਗ ਪਏ, ਆ ਇੰਟਰਨੈਟ ਤੇ ਘਰ ਘਰ ਦੀਵਾਨ ਸੁਣਦੇ ਆ, ਘਰ ਘਰ ਬਾਣੀ ਪੜ੍ਹਨ ਲੱਗ ਪਏ, ਹੁਣ ਪੈਦਾ ਹੋ ਗਏ ਥਾਂ ਥਾਂ ਤੇ, ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨਗੇ, ਇਹਨਾਂ ਨੂੰ ਖਰੀਦ ਨਾ ਸਕੋਗੇ ਤੁਸੀਂ, ਇੱਕ ਮਾਰੋਗੇ ਹਜ਼ਾਰਾਂ ਪੈਦਾ ਹੋ ਜਾਣਗੇ, ਹਜ਼ਾਰਾਂ, ਸੱਚ ਮਰਦਾ ਨਹੀਂ ਕਦੇ, ਨਾ ਗੋਲੀਆਂ ਨਾਲ ਨਹੀਂ ਮਰਦਾ, ਤੁਹਾਡੇ ਡਰਾਵਿਆਂ ਨਾਲ ਨਹੀਂ ਮਰਦਾ, ਇਹ ਝੁਕਣ ਵਾਲੀ ਗੱਲ ਨਹੀਂ। ਜੋ ਮਰਜ਼ੀ ਕਰ ਲਓ ਤੁਸੀਂ, ਜਦੋਂ ਆ ਜੇ ਫਿਰ ਤੇ ਜਾਣਾ ਹੀ ਪੈਂਦਾ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਪਰ ਘਰ ਘਰ ਵਿੱਚ ਇਦਾਂ ਦੇ ਬਣੋ, ਕਾਇਮ ਹੋਵੋ, ਸਿੰਘੋ ਬਾਣੀ ਪੜਿਆ ਕਰੋ। ਉਹ ਗੁਰੂ ਦੇ ਸਿੱਖ ਮਹਾਰਾਜ ਨੇ ਕਿਹਾ, ਕਹਿੰਦੇ ਬੰਦੂਕ ਚੱਲਦੀ ਵੀ ਹੈ, ਬੰਦਾ ਬੁੰਦਾ ਮਾਰਦੀ ਹੈ। ਕਹਿੰਦਾ ਮਹਾਰਾਜ ਛੱਡੇਗੀ ਕਿਤੇ? ਤੇ ਡੱਲੇ ਨੇ ਕਈ ਦਿਨ ਪਹਿਲਾਂ ਹੀ ਕਿਹਾ ਸੀ, ਥੋੜੇ ਦਿਨ ਪਹਿਲਾਂ, ਕਹਿੰਦਾ ਮਹਾਰਾਜ ਤੁਹਾਨੂੰ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ, ਮੈਨੂੰ ਬਾਜ ਮਾਰ ਲੈਂਦੇ ਇੱਕ ਵਾਰੀ ਸੱਦਾ ਦਿੰਦੇ। ਕਹਿੰਦੇ ਡੱਲਿਆ ਤੂੰ ਕੀ ਕਰ ਲੈਂਦੋ? ਕਹਿੰਦਾ ਮੇਰੇ ਏਡੇ ਏਡੇ ਤਕੜੇ ਜਵਾਨ, ਇਹਨਾਂ ਨੇ ਸੱਚੇ ਪਾਤਸ਼ਾਹ ਕਈ ਕਈ ਨੂੰ ਨੇੜੇ ਨਹੀਂ ਸੀ ਲੱਗਣ ਦੇਣਾ। ਮੇਰੇ ਬੰਦੇ ਵੇਖੋ, ਮੇਰੇ ਬੰਦਿਆਂ ਦੇ ਕੱਦ ਵੇਖੋ, ਮੇਰੇ ਬੰਦੇ ਬੜੇ ਤਕੜੇ ਆ। ਤੇ ਡੱਲੇ ਨੂੰ ਗਲਗੀਆਂ ਵਾਲੇ ਕਹਿੰਦੇ ਨੇ, ਉਹ ਮੇਰੇ ਵਾਲੇ ਵੀ ਬੜੇ ਤਕੜੇ ਸਿੰਘ, ਪਿਆਰ ਸ਼ੇਰ ਵਰਗਾ ਦਿਲ ਚਾਹੀਦਾ ਹੈ, ਸਰੀਰ ਦਾ ਕਿਆ ਹੈ? ਬੰਦਾ ਦਲੇਰ ਹੋਵੇ ਤੇ ਮੇਰੇ ਨਾਲ ਰਹਿਣ ਵਾਲੇ ਭੁੱਖੇ ਮਰ ਗਏ, ਛੋਲਿਆਂ ਦੀ ਮੁੱਠੀ ਖਾ ਖਾ ਕੇ ਗੁਜ਼ਾਰਾ ਕੀਤਾ, ਦਰਖਤਾਂ ਦੇ ਪੱਤੇ ਲਾ ਲਾ ਕੇ ਉਹਨਾਂ ਨੇ ਖਾਧੇ, ਫਿਰ ਵੀ ਮੇਰੇ ਨਾਲ ਖੜੇ ਰਹੇ, ਮੇਰੇ ਨਾਲ ਤੁਰੇ ਰਹੇ। ਉਹਨਾਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ, ਸਵਾ ਸਵਾ ਲੱਖ ਦਾ ਮੁਕਾਬਲਾ ਕੀਤਾ ਡੱਲਿਆ। ਡੱਲਾ ਮਾਨਜੇ ਦੇ ਵਿੱਚ ਗੱਲਾਂ ਕਰੇ, ਕਹਿੰਦਾ ਨਾ ਜੀ ਤੁਸੀਂ ਮੈਨੂੰ ਇੱਕ ਮੌਕਾ ਤੇ ਦਿੰਦੇ, ਤੁਹਾਨੂੰ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ। ਮੇਰੇ ਵਾਲਿਆਂ ਨੂੰ ਵੇਖੋ, ਮੇਰੇ ਨਾਲ 500 ਜਵਾਨ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ, 500। ਮਹਾਰਾਜ ਉਹਨੇ ਨੂੰ ਰਾਈਫਲ ਆ ਗਈ। ਮਹਾਰਾਜ ਨੇ ਕਿਹਾ ਵੇਖੀਏ ਪਰਖ ਕੇ। ਡੱਲਾ ਕਹਿ ਹੀ ਰਿਹਾ ਸੀ, ਮਹਾਰਾਜ ਕਹਿੰਦੇ ਜਾ ਲਿਆ ਡੱਲਿਆ ਸੱਦ ਕੇ, ਫਿਰ ਇੱਕ ਬੰਦਾ ਚਾਹੀਦਾ ਛਾਤੀ 'ਚ ਗੋਲੀ ਮਾਰ ਕੇ, ਵੇਖੀਏ ਵੀ ਕਿਤੇ ਟਾਈਮ ਤੇ ਧੋਖਾ ਨਾ ਦੇ ਦੇ, ਮਾਰਦੀ ਹੈ ਬੰਦਾ, ਬੰਦਾ ਫੁਕਰੀ ਮਾਰ ਤੇ ਦਿੰਦਾ, ਬਾਅਦ 'ਚ ਫਸ ਜਾਂਦਾ। ਕਈ ਬੰਦੇ ਫੁਕਰੀਆਂ 'ਚ ਹੀ ਫਸ ਜਾਂਦੇ, ਐਵੇਂ ਹੀ ਕਈਆਂ ਨੂੰ ਆਦਤ ਹੁੰਦੀ ਹੈ। ਹਿਸਾਬ ਜੇ ਦੀ ਗੱਲ ਕਰਨੀ ਚਾਹੀਦੀ ਹੈ, ਬੰਦਾ ਕੰਟਰੋਲ 'ਚ ਰਵੇ ਤੇ ਠੀਕ ਹੈ। ਅੱਛਾ ਵੇਖਿਓ, ਉਹ ਕਹਿ ਤੇ ਬੈਠਾ ਗੁਰੂ ਸਾਹਿਬ ਕੋਲ, ਜਦੋਂ ਮਹਾਰਾਜ ਨੇ ਕਿਹਾ ਨਾ ਵੀ ਜਾ ਫਿਰ ਲਿਆ ਕੋਈ ਸੱਦ ਕੇ, ਗਿਆ ਆਪਣੇ ਬੰਦਿਆਂ ਨੂੰ ਇੰਨਾ ਇਕੱਠੇ ਕਰ ਲਿਆ। ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਇੱਕ ਰਾਈਫਲ ਕਿਸੇ ਨੇ ਭੇਟ ਕੀਤੀ। ਕਹਿੰਦੇ ਅੱਛਾ ਫਿਰ? ਕਹਿੰਦੇ ਨੇ ਗੋਲੀ ਚਲਾ ਕੇ ਵੇਖਣੀ ਹੈ। ਫਿਰ ਇੱਕ ਜਣਾ ਆ ਜਾਓ, ਕਹਿੰਦਾ ਉਹ ਕਹਿੰਦੇ ਤੇਰਾ ਦਿਮਾਗ ਠੀਕ ਹੈ ਡੱਲਿਆ? ਚੌਧਰੀ ਆ ਤੇਰਾ ਦਿਮਾਗ ਠੀਕ ਹੈ ਵੀ ਐਵੇਂ ਹੀ ਗੋਲੀ ਅੱਗੇ ਖੜ ਜਾਓ, ਨਾ ਕੋਈ ਗੱਲ ਨਾ ਬਾਤ, ਕੋਈ ਜੰਗ ਲੱਗੇ ਕੋਈ ਕੁਝ, ਐਵੇਂ ਹੀ ਖੜ ਜਾਓ। ਡੱਲਾ ਕਹਿੰਦਾ ਤੁਹਾਡੇ ਘਰ ਦਾ ਸਾਰਾ ਖਰਚਾ ਦਿਆਂਗਾ, ਤੁਹਾਡੇ ਬੱਚੇ ਪਾਲਾਂਗਾ, ਪਹਿਲਾਂ ਲੈ ਲਓ ਜਿੰਨੀ ਮਾਇਆ ਲੈਣੀ। ਕਹਿੰਦੇ ਭਾਜਾ ਤੂੰ ਇੱਥੋਂ ਜਾਣ ਦੀ ਕੋਈ ਕੀਮਤ ਹੈ? ਡੱਲਾ ਫਿਰ ਸ਼ਰਧਾ ਜਗਾਉਣ ਲੱਗ ਪਿਆ, ਸ਼ਰਧਾ ਏਦਾਂ ਕਵੇ ਉਹ, ਜੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਰੋਂਗੇ ਸਿੱਧੇ ਸੱਚਖੰਡ ਜਾਓਗੇ। ਕਹਿੰਦੇ ਤੂੰ ਚੱਲਿਆ ਜਾ ਸੱਚਖੰਡ, ਤੂੰ ਵੀ ਤੇ ਬੰਦਾ ਹੀ ਹੈ ਵੀ ਡੱਲਿਆ ਤੂੰ ਖੜ ਜਾ ਜਾ ਕੇ, ਵੀ ਜੇ ਤੈਨੂੰ ਇੰਨਾ ਹੀ ਪਤਾ ਵੀ ਸੱਚਖੰਡ ਹੀ ਜਾਂਦਾ ਬੰਦਾ ਤੇ ਤੂੰ ਜਾ ਫਿਰ ਸਿੱਧਾ ਹੀ ਜਾ, ਖਾ ਲੈ ਗੋਲੀ। ਡੱਲਾ ਕਹਿੰਦਾ ਵੀ ਇਹ ਤੇ ਕੰਮ ਔਖਾ ਹੈ, ਸੱਚ ਹੀ ਕਹਿੰਦੇ ਵੀ ਇੱਦਾਂ ਤੇ ਨਹੀਂ ਖੜਿਆ ਜਾਂਦਾ, ਭੈੜਾ ਜਿਹਾ ਮੂੰਹ ਬਣਾ ਕੇ ਆ ਗਿਆ। ਮਹਾਰਾਜ ਕਹਿੰਦੇ ਆਇਆ ਨਹੀਂ ਕੋਈ? ਕਹਿੰਦਾ ਨਾ ਸੱਚੇ ਪਾਤਸ਼ਾਹ। ਬਸ ਮਹਾਰਾਜ ਕਹਿੰਦੇ ਮੇਰੇ ਵਾਲਿਆਂ ਨੂੰ ਆਵਾਜ਼ ਮਾਰ, ਉਹ ਤੰਬੂ ਲੱਗਾ ਹੈ ਉਹਨਾਂ ਨੂੰ ਆਵਾਜ਼ ਮਾਰ ਵੀ ਇੱਕ ਚਾਹੀਦਾ ਜਰਾ ਪਤਾ ਲੱਗ ਜਾਏਗਾ। ਐਵੇਂ ਕਹੀ ਜਾਂਦਾ ਵੀ ਤੁਹਾਡੇ ਨਾਲ ਤੇ ਐਵੇਂ ਮੜ ਜੂਜੇ ਤੁਰੇ ਫਿਰਦੇ ਆ, ਉਹ ਪਿਆਰ ਵਾਲੇ ਦਾ ਕੋਈ ਮੁੱਲ ਹੁੰਦਾ? ਜੰਗਾਂ ਜਿੱਤੀਆਂ ਕਿਵੇਂ ਨੇ ਸਿੰਘਾਂ ਨੇ? ਜ਼ਾਲਮ ਜਰਵਾਣੇ ਲੜਨ ਆਉਂਦੇ ਸੀ ਤੇ ਗੁਰੂ ਦੇ ਸਿੱਖ ਮਰਨ ਜਾਂਦੇ ਸੀ। ਜਿਹੜਾ ਲੜਨ ਆਵੇ ਉਹਦੇ ਨਾਲ ਤੁਸੀਂ ਲੜ ਸਕਦੇ ਹੋ, ਜਿਹੜਾ ਆਵੇ ਹੀ ਮਰਨ ਉਹਦੇ ਨਾਲ ਕੀ ਲੜੋਗੇ? ਜਿਹੜਾ ਸਿਰ ਤੇ ਕੱਫਣ ਬੰਨ ਕੇ ਮਰਨ ਆਇਆ ਹੋਵੇ ਉਹਦਾ ਮੁਕਾਬਲਾ ਨਹੀਂ ਤੁਸੀਂ ਕਰ ਸਕਦੇ। ਲੜਨ ਜਿਹੜਾ ਆਏਗਾ ਉਹਦੇ ਨਾਲ ਲੜ ਸਕਦੇ ਹੋ, ਮਰਨ ਵਾਲਿਆਂ ਦਾ ਮੁਕਾਬਲਾ ਕੀ ਕਰੋਗੇ? ਜਿਹੜਾ ਵਿਕਾਊ ਮਾਲ ਹੋਵੇ ਖਰੀਦਿਆ ਜਾ ਸਕਦਾ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਪਹਿਲਾਂ ਹੀ ਗੁਰੂ ਨੂੰ ਬੈ ਕੀਤਾ ਹੋਵੇ ਉਹਨੂੰ ਕੌਣ ਖਰੀਦ ਲਏਗਾ? ਜਿਨ੍ਹਾਂ ਨੇ ਆਪਣੇ ਆਪ ਉਹ ਤੇ ਕਹਿੰਦੇ ਸੀ ਮਹਾਰਾਜ ਅੰਮ੍ਰਿਤ ਛਕ ਲਿਆ ਤੁਹਾਡੇ ਬਣ ਗਏ ਬੈ ਅਸੀਂ ਹੋ ਗਏ ਕਬਜ਼ਾ ਜਿੱਦੇ ਮਰਜ਼ੀ ਲੈ ਲਿਓ ਆਖੋ ਸਤਨਾਮ ਸਮਝਦੇ ਹੋ ਨਾ ਪਿਆਰਿਓ ਵੀ ਬੈ ਤੇ ਹੋ ਗਏ ਕਬਜ਼ਾ ਹੀ ਲੈਣਾ ਅਸੀਂ ਤੇ ਕਹਿ ਚੁੱਕੇ ਹਾਂ ਸਾਈਨ ਕਰਤੇ ਅਸੀਂ ਅੰਗੂਠਾ ਲਾਤਾ ਵੀ ਜਿੰਦ ਤੇਰੀ ਹੈ ਜਿੰਦ ਕਬਜ਼ਾ ਹੀ ਲੈਣਾ ਅਸੀਂ ਤੇ ਕਈ ਬੈਠੇ ਹਾਂ ਵੀ ਜਿੰਦ ਤੇਰੀ ਹੈ ਕਬਜ਼ਾ ਹੀ ਲੈਣਾ ਜਿੱਦੇ ਮਰਜ਼ੀ ਲੈ ਲਈ ਮਹਾਰਾਜ ਕਹਿੰਦੇ ਆਵਾਜ਼ ਮਾਰ ਹੁਣ ਮਰਨ ਵਾਲਿਆਂ ਦਾ ਮੁਕਾਬਲਾ ਨਹੀਂ ਹੁੰਦਾ ਉਹ ਦਿਲੋਂ ਜਿਹੜੇ ਪਿਆਰ ਕਰਦੇ ਆ ਆਵਾਜ਼ ਦਿੱਤੀ ਡੱਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਈਫਲ ਚਲਾ ਕੇ ਵੇਖਣੀ ਹੈ ਛਾਤੀ 'ਚ ਗੋਲੀ ਜਾਣ ਕੇ ਡਰਾਉਂਦਾ ਛਾਤੀ 'ਚ ਗੋਲੀ ਮਾਰਨਗੇ ਇੱਕ ਬੰਦਾ ਚਾਹੀਦਾ ਆ ਜਾਓ ਦੋਵਾਂ ਨੇ ਸੁਣ ਲਈ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਹ ਦੋਵੇਂ ਗੁਰੂ ਦੇ ਸਿੱਖ ਇੱਕ ਨੇ ਦਸਤਾਰ ਬੰਨ ਲਈ ਸੀ ਇੱਕ ਦਾ ਲੜ ਜੇ ਹੱਥ 'ਚ ਸੀ ਪੱਗ ਬੰਨਦਾ ਸੀ ਦਸਤਾਰ ਬੰਨਦਾ ਸੀ ਅਜੇ ਐਈ ਹੱਥ 'ਚ ਲੜ ਫੜਿਆ ਹੀ ਭੱਜਿਆ ਹੀ ਆਵੇ ਬੰਨਦਾ ਬੰਨਦਾ ਹੀ ਵੀ ਦੌੜੇ ਹੀ ਆਉਣ ਵੀ ਮੈਂ ਉਹ ਕਰੇ ਮੈਂ ਜਾਣਾ ਉਹ ਕਰੇ ਮੈਂ ਜਾਣਾ ਡੱਲਾ ਕਹਿੰਦਾ ਪਾਗਲ ਹੋ ਗਏ ਤੁਸੀਂ ਉਹ ਛਾਤੀ 'ਚ ਗੋਲੀ ਮਾਰਨਗੇ ਇੱਕੋ ਹੀ ਗੱਲ ਕਹੀ ਹੈ ਉਹ ਡੱਲਿਆ ਸੁਣ ਬਈ ਗੱਜ ਕੇ ਬੋਲਿਓ ਗੱਜ ਕੇ ਆਖਰੀ ਮਿੰਟੀ ਨੇ ਬਸ ਮੁੜ ਕੇ ਸਬੱਬ ਨਾਲ ਪਤਾ ਨਹੀਂ ਸਬੱਬ ਨਾਲ ਇਕੱਠੇ ਹੋਈਦਾ ਪਤਾ ਨਹੀਂ ਬਈ ਸਮਾਂ ਕਦੋਂ ਆ ਜਾਣਾ ਗੱਜ ਕੇ ਬੋਲਿਆ ਜਿਹੜਾ ਕੰਮ ਨਾ ਬੁਰਾ ਦੇ ਆਵੇ ਕੰਮਨਾ ਗੁਰਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਕੰਮ ਨਾ ਬੁਰਾ ਇਸ ਤਨ ਨੂੰ ਰੱਖ ਕੇ ਗੱਜ ਕੇ ਗੱਜ ਕੇ ਫੇਰ ਕਹੋ ਜਿਹੜਾ ਕੰਮ ਨਾ ਬੁਰਾ ਸ਼ਪਾਈ ਸੁਪਨੋ ਵੀ ਬੋਲੋ ਇੱਕ ਵਾਰ ਕੀ ਕਲਗੀਆਂ ਵਾਲੇ ਵਾਹ ਫੇਰ ਕਹੋ ਬਾਜਾਂ ਵਾਲੇ ਤੋਂ ਮੈਂ ਕਿਉਂ ਨਾ ਜਿੰਦੜੀ ਕਲਗੀਆਂ ਵਾਲੇ ਉੱਤਾਂ ਜਜ਼ਬਾ ਚਾਹੀਦਾ ਸੀ ਗੁਰੂ ਦੇ ਸਿੱਖ ਚ ਵੱਟਿਆ ਜਾ ਸਕਦਾ ਮੇਰਾ ਸਿਰ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੂਜੀ ਜਗ੍ਹਾ ਝੁਕ ਨਹੀਂ ਸਕਦਾ ਗੁਰਗੱਦੀ ਤੇ ਕਿਉਂ ਬੈਠੇ ਜਿਹੜਾ ਤੱਤੀ ਤਵੀ ਤੇ ਬਹਿ ਨਹੀਂ ਸਕਦਾ ਇਹ ਕਹੀਏ ਜਜ਼ਬਾ ਹੋਣਾ ਚਾਹੀਦਾ ਸਾਡੇ ਅੰਦਰ ਇਹ ਪਿਆਰ ਹੋਵੇ ਗੁਰੂ ਗੋਬਿੰਦ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਨੇ ਭੱਜੇ ਜਾਣ ਕਹਿੰਦੇ ਜਦੋਂ ਇੱਦਾਂ ਜਾ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਖੜੇ ਵੇਖਦੇ ਕਹਿੰਦੇ ਇੱਕ ਚਾਹੀਦਾ ਦੋ ਆ ਗਏ ਤੁਸੀਂ ਵੀਰ ਸਿੰਘ ਕਹਿੰਦਾ ਜੀ ਪਹਿਲਾਂ ਮੈਨੂੰ ਸੁਣਿਆ ਧੀਰ ਸਿੰਘ ਕਹਿੰਦਾ ਜੀ ਪਹਿਲਾਂ ਮੈਨੂੰ ਸੁਣਿਆ ਮਹਾਰਾਜ ਕਹਿੰਦੇ ਉਹ ਇੱਕ ਚਾਹੀਦਾ ਦੋ ਆ ਗਏ ਤੁਸੀਂ ਮਹਾਰਾਜ ਮੈਂ ਸੁਣਿਆ ਜੀ ਪਹਿਲਾਂ ਮੇਰੇ ਮਾਰੋ ਛਾਤੀ ਚ ਗੋਲੀ ਇੱਦਾਂ ਰਾਈਫਲ ਫੜ ਲਈ ਸੀ ਦਮਦਮਾ ਸਾਹਿਬ ਦਾ ਇਤਿਹਾਸ ਹੈ ਸੱਜੇ ਨੂੰ ਕਰਦੇ ਸੀ ਸੱਜੇ ਨੂੰ ਹੋ ਜਾਂਦੇ ਸੀ ਖੱਬੇ ਨੂੰ ਕਰਦੇ ਸੀ ਖੱਬੇ ਨੂੰ ਹੋ ਜਾਂਦੇ ਸੀ ਉੱਪਰ ਨੂੰ ਕਰਦੇ ਸੀ ਅੱਡੀਆਂ ਚੁੱਕਦੇ ਸੀ ਥੱਲੇ ਨੂੰ ਕਰਦੇ ਸੀ ਬਹਿ ਜਾਂਦੇ ਸੀ ਆਕਾਸ਼ ਵੱਲ ਕਰਕੇ ਗੋਲੀ ਚਲਾਤੀ ਸੱਚੇ ਪਾਤਸ਼ਾਹ ਮਾਰਿਆ ਨਹੀਂ ਕਹਿੰਦੇ ਮਾਰਨਾ ਥੋੜਾ ਹੈ ਵਖਾਣਾ ਹੈ ਦਿਲੋਂ ਗੱਲ ਕੁਛ ਹੋਰ ਹੁੰਦੀ ਹੈ ਤਨਖਾਹ ਕੁਛ ਹੋਰ ਗੱਲ ਉਹ ਹੋਰ ਗੱਲ ਹੈ ਜਿੰਨੇ ਮਰਜ਼ੀ ਲਿਆ ਉਹ ਖਰੀਦ ਕੇ ਬਈ ਉਹ ਗੱਲ ਹੀ ਕੁਛ ਹੋਰ ਹੈ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਆ ਨੇ ਮੇਰੇ ਜਿੰਦ ਤੂੰ ਮੈਨੂੰ ਪੁੱਛਦਾ ਹੈ ਨਾ ਵਿਚਾਰ ਪੁੱਤ ਵਾਰ ਤੇ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਉਹ ਮੈਂ ਐਵੇਂ ਤੇ ਨਹੀਂ ਵਾਰੇ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੇਰੇ ਡੱਲਿਆ ਮੈਂ ਤੇਰੀ ਵਾਰੇ ਪੁੱਤ ਚਾਰ ਡੱਲਿਆ ਫਿਰਦੇ ਜਾਨ ਤਲੀ ਤੇ ਧਰ ਕੇ ਜਿਨ੍ਹਾਂ ਨੂੰ ਕਹਿੰਦਾ ਹੈ ਨਾ ਵੀ ਇਹਨਾਂ ਨੇ ਕੀ ਕਰਨਾ ਸੀ ਸਾਨੂੰ ਆਵਾਜ਼ ਮਾਰ ਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਡੱਲਿਆ ਇਹ ਮੇਰੇ ਨਾਲ ਸਨ ਜਦੋਂ ਬੜੇ ਸੋਹਣਾ ਸਮਾਂ ਸੀ ਉਦੋਂ ਵੀ ਨਾਲ ਰਹੇ ਆ ਮੌਜ ਬਹਾਰਾਂ ਉਦੋਂ ਵੀ ਨਾਲ ਰਹੇ ਆ ਜੰਗਾਂ ਯੁੱਧਾਂ 'ਚ ਵੀ ਨਾਲ ਰਹੇ ਆ ਫਾਕੇ ਕੱਟਣੇ ਪਏ ਉਦਣ ਵੀ ਨਾਲ ਸਨ ਸਰਸਾ ਵਿੱਚ ਪਰਿਵਾਰ ਵਿਛੜਿਆ ਉਦਣ ਵੀ ਨਾਲ ਸਨ ਜਿਦਣ ਸਵਾ ਸਵਾ ਲੱਖ ਨਾਲ ਲੜੇ ਇਹ ਉਦਣ ਵੀ ਨਾਲ ਸਨ ਇਹ ਅੱਜ ਵੀ ਮੇਰੇ ਨਾਲ ਹੀ ਖੜੇ ਸ੍ਰੀ ਅਕਾਲ ਇਹ ਖੜਨ ਵਾਲੇ ਨੇ ਭਾਈ ਇਹ ਕਿਤੇ ਖੜੇ ਹੋਏ ਨੇ ਸਾਡੇ ਵਰਗੇ ਨਹੀਂ ਉੱਥੇ ਖੜ ਗਏ ਤੇ ਉੱਥੇ ਖੜ ਗਏ ਇੱਕ ਥਾਂ ਤੇ ਖੜੇ ਹੋਏ ਆ ਇਹਨਾਂ ਤੇ ਮੈਨੂੰ ਮਾਣ ਹੈ ਜੇ ਮੇਰੇ ਤੇ ਮਾਣ ਕਰਦੇ ਨੇ ਤੇ ਮੈਨੂੰ ਵੀ ਇਹਨਾਂ ਤੇ ਮਾਣ ਹੈ ਮੈਂ ਵੀ ਇਹਨਾਂ ਨੂੰ ਪਿਆਰ ਕਰਦਾ ਸਤਿਗੁਰੂ ਨੇ ਕਿਹਾ ਸੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਿੰਘੋ ਜਜ਼ਬੇ ਵਾਲੇ ਬਣੋ ਦ੍ਰਿੜਤਾ ਵਾਲੇ ਬਣੋ ਪਰਪੱਕਤਾ ਵਾਲੇ ਬਣੋ ਐਵੇਂ ਹੀ ਨਹੀਂ ਵੀ ਜਿੱਧਰ ਨੂੰ ਜਿੰਨੇ ਜੀ ਕੀਤਾ ਕੈਂਟਰ ਚੱਲਿਆ ਚੱਲ ਚੱਲੀਏ ਟਰਾਲੀ ਚੱਲੀ ਹੈ ਚੱਲ ਚੱਲੀਏ ਬਦਾਣਾ ਮਿਲਦਾ ਚੱਲ ਚੱਲੀਏ ਚੌਲ ਮਿਲਦੇ ਨੇ ਚੱਲ ਚੱਲੀਏ ਫਲਾਣੇ ਥਾਂ ਤੇ ਸਮਾਧ ਤੇ ਚੱਲੀਏ ਪੀਰ ਤੇ ਚੱਲੀਏ ਗੁੱਗੇ ਤੇ ਚੱਲੀਏ ਪਤਾ ਨਹੀਂ ਕਿੱਥੇ ਕਿੱਥੇ ਤੇ ਸੱਪ ਬਾਬੇ ਸਾਡੇ ਕਿੱਥੇ ਕਿੱਥੇ ਮੱਥੇ ਟੇਕਦੇ ਫਿਰਦੇ ਆ ਸਾਡਾ ਬਾਬਾ ਸੱਪ ਤੇ ਨਾਲੇ ਜਿੱਦੇ ਕਿਤੇ ਖੇਤ ਚ ਮਿਲ ਪੈਂਦਾ ਤੇ ਫਿਰ ਕਹਿਣਗੇ ਚੰਗੀ ਤਰ੍ਹਾਂ ਫੇਰ ਸ੍ਰੀ ਇਹਦੀ ਫੇਰ ਸ੍ਰੀ ਹੁਣ ਬਾਬਾ ਤਾਂ ਮੈਂ ਕਹਿੰਦਾ ਹੁੰਦਾ ਪਖੰਡੀਓ ਚੇਤਾ ਰੱਖਿਓ ਪਖੰਡੀਓ ਚੇਤਾ ਰੱਖਿਓ ਪੰਜਾਬ ਵਿੱਚ ਆ ਕੇ ਇਹ ਮਾਣ ਨਾ ਕਰੋ ਵੀ ਲੋਕ ਤੁਹਾਡੇ ਮਗਰ ਲੱਗ ਗਏ ਆ ਇਹ ਭੋਲੀ ਜਨਤਾ ਹੈ ਜੇ ਤੇਰੀ ਕਿਤੇ ਕੰਪੀਟੀਸ਼ਨ ਹੋਵੇ ਨਾ ਸੱਪ ਨਾਲ ਤੇ ਬਾਬਾ ਆ ਜਿਹੜਾ ਮੋਟਰਸਾਈਕਲ ਵਾਲਾ ਇਹਨੂੰ ਪਤਾ ਸੱਪ ਨੇ ਪਤਾ ਕੀ ਕਹਿਣਾ ਹੈ ਓਏ ਬਾਬਾ ਬਾਲਾ ਮਾਣ ਜਿਹਾ ਨਾ ਕਰ ਤੇਰੇ ਨਾਲੋਂ ਵੱਧ ਤੇ ਲੋਕੀ ਮੈਨੂੰ ਮੱਥਾ ਟੇਕੀ ਜਾਂਦੇ ਆ ਇੱਥੇ ਇਹ ਤੇ ਭੋਲੀ ਦੁਨੀਆ ਪਿੱਪਲ ਨੇ ਬੋਲ ਪੈਣਾ ਖੜ ਜਾਓ ਮੈਨੂੰ ਵੀ ਟੇਕਦੇ ਆ ਮੱਥੇ ਪਿੱਪਲਾਂ ਨੂੰ ਟੇਕਦੇ ਆ ਇੱਥੇ ਛਪਾਰ ਦਾ ਮੇਲਾ ਇੱਕ ਜਰਗ ਦਾ ਮੇਲਾ ਸੁਣਿਆ ਸਭ ਨੇ ਇੱਕ ਮੇਲਾ ਉਹ ਹੈ ਜਿੱਥੇ ਸੱਪ ਦੀ ਪੂਜਾ ਹੁੰਦੀ ਹੈ ਤੇ ਇੱਕ ਮੇਲਾ ਉਹ ਹੈ ਜਿੱਥੇ ਗਧੇ ਦੀ ਪੂਜਾ ਹੁੰਦੀ ਹੈ ਇਹ ਤੇ ਭੋਲੇ ਲੋਕ ਨੇ ਭੋਲਿਆਂ ਨੂੰ ਤੁਹਾਡੇ ਪਿੱਛੇ ਭੋਲੇ ਲੱਗ ਗਏ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਜੇ ਹਿੰਮਤ ਹੈ ਤੇ ਚੜ੍ਹਦੀ ਕਲਾ ਵਾਲੇ ਬਾਣੀ ਪੜ੍ਹਨ ਵਾਲੇ ਸਿੱਖ ਨੂੰ ਤੇਰੇ ਅੱਗੇ ਝੁਕਾ ਕੇ ਵਿਖਾ ਉਹਦੀ ਜੁੱਦੀ ਨਹੀਂ ਝੁਕਦੀ ਉਹ ਪਖੰਡੀਆਂ ਵਾਲੇ ਪਾਸੇ ਜੁੱਤੀ ਨਹੀਂ ਜਾਂਦੀ ਉਹਦੀ ਤੇਰੇ ਵਾਲੇ ਪਾਸੇ ਮੂੰਹ ਕਰ ਲੈਣਗੇ ਤੈਨੂੰ ਕਿ ਤੇਰੀ ਫੋਟੋ ਵੇਖਣੀ ਪਸੰਦ ਨਹੀਂ ਕਰਦੇ ਉਹ ਜਿਨ੍ਹਾਂ ਨੂੰ ਕਲਗੀਆਂ ਵਾਲੇ ਦਾ ਇਸ਼ਕ ਹੋਵੇ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦੇ ਆ ਉਹ ਵੇਖਦੇ ਵੀ ਨਹੀਂ ਤੁਹਾਡੇ ਕੰਨੀ ਕਿਤੇ ਕਿਹੜਾ ਮਾਨ ਕਰੀ ਫਿਰਦੇ ਹੋ ਇੱਥੇ ਇਹਦੇ ਭੋਲੇ ਨੇ ਮਮਤਾ ਦੀਆਂ ਮਾਰੀਆਂ ਮਾਵਾਂ ਥਾਂ ਥਾਂ ਤੇ ਝੋਲੀਆਂ ਅੱਡਦੀਆਂ ਫਿਰਦੀਆਂ ਨੇ ਜੇ ਭੋਲੀਆਂ ਲੋੜਵੰਦ ਮਾਵਾਂ ਤੇਰੇ ਅੱਗੇ ਇੱਦਾਂ ਹੱਥ ਅੱਡਦੀਆਂ ਨੇ ਤਰਲੇ ਕਰਦੀਆਂ ਫਿਰਦੀਆਂ ਨੇ ਲੋਕੀ ਬੇਰੁਜ਼ਗਾਰ ਬੱਚੇ ਨੌਕਰੀਆਂ ਦੇ ਮਾਰੇ ਵਿਚਾਰੇ ਥਾਂ ਥਾਂ ਤੇ ਤੁਰੇ ਫਿਰਦੇ ਆ ਇਹਨਾਂ ਨੂੰ ਵੇਖ ਕੇ ਤੂੰ ਨਾ ਮਾਨ ਕਰ ਵੀ ਤੇਰੇ ਅੱਗੇ ਝੁੱਕ ਕੇ ਝੁਕਾ ਕੇ ਵਿਖਾ ਗੁਰੂ ਗੋਬਿੰਦ ਸਿੰਘ ਦੇ ਕਿਸੇ ਪੁੱਤ ਨੂੰ ਚੜ੍ਹਦੀ ਕਲਾ ਵਾਲੇ ਸਿੰਘ ਹੋਣਗੇ ਕਦੇ ਨਹੀਂ ਝੁਕਦੇ ਵੱਡੇ ਜਾਣਗੇ ਭਾਵੇਂ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਜਿਸੇ ਦੇਖ ਕਰ ਸਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਿੰਦੇ ਜੋ ਦਰ ਦਰ ਪੇ ਝੁਕਦਾ ਹੈ ਉਸੇ ਸਰ ਨਹੀਂ ਕਹਿੰਦੇ ਆਓ ਪਿਆਰਿਓ ਚੱਲੀਏ ਕਿਸੇ ਮੰਜ਼ਿਲ ਤੇ ਪਹੁੰਚੋ ਅੱਜ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਘਰ ਘਰ ਵਿੱਚ ਬਾਣੀ ਦੀਆਂ ਪੋਥੀਆਂ ਲਿਆਓ ਇੰਨੀ ਅਕਲ ਵਾਲੇ ਹੋ ਜਾਓ ਵੀ ਤੁਹਾਨੂੰ ਕੋਈ ਠੱਗ ਨਾ ਸਕੇ ਬਸ ਇੰਨੀ ਸਮਝ ਵਾਲੇ ਹੋ ਜਾਓ ਬਹੁਤ ਸਿੰਘ ਵਿੱਚ ਥੈ ਨੇ ਮੈਂ ਰਮਾਲਾ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪੱਗਾਂ ਬੰਨੋ ਸਿਰਾਂ ਮੇਰਿਓ ਵੀਰੋ ਦਸਤਾਰਾਂ ਬੰਨੋ ਤੁਸੀਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਇਹ ਸਵਾਲ ਹੀ ਨਹੀਂ ਕੇਸ ਕਿਉਂ ਰੱਖੇ ਨੇ ਮੈਂ ਕੱਲ ਵੀ ਕਿਹਾ ਸੀ ਨਾ ਵੀ ਨੱਕ ਕਿਉਂ ਰੱਖਿਆ ਕਦੇ ਕਿਸੇ ਨੇ ਪੁੱਛਿਆ ਕੰਨ ਕਿਉਂ ਰੱਖੇ ਨੇ ਵੀ ਮਾਂ ਦੇ ਢਿੱਡ 'ਚੋਂ ਜੰਮਿਆ ਕੰਨ ਵੀ ਲੱਗਿਆ ਹੀ ਹੋਇਆ ਸੀ ਤੇ ਨੱਕ ਲੱਗੇ ਹੋਏ ਸੀ ਨੱਕ ਵੀ ਲੱਗਿਆ ਹੀ ਹੋਇਆ ਸੀ ਹੱਥ ਪੈਰ ਵੀ ਲੱਗੇ ਸੀ ਕੇਸ ਵੀ ਲੱਗੇ ਸੀ ਕੱਟਣਾ ਕੀ ਹੈ ਇਹ ਤੇ ਉਹਨੂੰ ਪੁੱਛੋ ਜਿਹਨੇ ਕੱਟੇ ਨੇ ਉਹਦੇ ਵਾਸਤੇ ਸਵਾਲ ਹੈ ਸਾਡੇ ਤੇ ਕੀ ਸਵਾਲ ਹੈ ਜਿੱਦਾਂ ਦੇ ਮਾਲਕ ਨੇ ਬਣਾ ਦਿੱਤਾ ਉਦਾਂ ਦੇ ਹੀ ਆ ਉਹਨੂੰ ਪੁੱਛੋ ਸਾਡੇ ਬਾਬਾ ਦੀਪ ਸਿੰਘ ਨੇ ਨਹੀਂ ਕੱਟੇ ਭਾਈ ਮਨੀ ਸਿੰਘ ਨੇ ਨਹੀਂ ਕੱਟੇ ਸ਼ਵੇਗ ਸਿੰਘ ਸ਼ਹਿਬਾਜ਼ ਸਿੰਘ ਹੋਣਾ ਨੇ ਨਹੀਂ ਕੱਟੇ ਬਾਬੇ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਨਹੀਂ ਕੱਟੇ ਅਸੀਂ ਤੇ ਕੱਟਣ ਬਾਰੇ ਸੋਚ ਵੀ ਨਹੀਂ ਸਕਦੇ ਆਖੋ ਸਤਨਾਮ ਅਸੀਂ ਤੇ ਕੱਟਣ ਬਾਰੇ ਸੋਚ ਵੀ ਨਹੀਂ ਸਕਦੇ ਮੈਂ ਤੇ ਸੋਚ ਵੀ ਨਹੀਂ ਸਕਦਾ ਅਸੀਂ ਤੇ ਸੁਪਨਾ ਵੀ ਨਹੀਂ ਲੈ ਸਕਦੇ ਕੇਸ ਕੱਟਣ ਵਾਲੀ ਗੱਲ ਦਾ ਕਿਉਂ ਇਹਨਾਂ ਨੇ ਕੱਟੇ ਨਹੀਂ ਸਾਡਿਆਂ ਸ਼ਹੀਦਾਂ ਨੇ ਅਸੀਂ ਕਿਉਂ ਕੱਟੀਏ ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਛੱਡ ਦਿਓ ਐਕਟਰਾਂ ਦੀਆਂ ਰੀਸਾਂ ਨਾ ਕਰੀਏ ਦਾੜਾ ਰੱਖੋ ਸਾਂਭ ਕੇ ਵੀ ਰੱਖੋ ਜੇ ਦਾੜਾ ਰੱਖਿਆ ਇਹਨੂੰ ਵਾਹੋ ਵੀ ਸਾਂਭ ਕੇ ਰੱਖੋ ਪੱਗ ਸੋਹਣੀ ਦਸਤਾਰ ਸੋਹਣੀ ਬੰਨੋ ਦਸਤਾਰਾਂ ਬੰਨਣੀਆਂ ਸਿੱਖੋ ਜਿੰਨੀ ਗੁਰੂ ਦੇ ਸਿੱਖ ਦੀ ਪਰਸਨੈਲਿਟੀ ਹੈ ਇੰਨਾ ਸੋਹਣਾ ਵੀ ਕੋਈ ਨਹੀਂ ਲੱਗਦਾ ਇਹ ਵੀ ਸੱਚ ਹੈ ਖੜ ਖੜ ਵੇਖਦੇ ਆ ਲੋਕ ਮੈਂ ਵੇਖਿਆ ਏਅਰਪੋਰਟਾਂ ਤੇ ਜਾਈਏ ਨਾ ਆ ਸਾਡੇ ਨਾਲ ਕਈ ਵਾਰੀ ਸਿੰਘ ਹੁੰਦੇ ਨੇ ਸਿੰਘਾਂ ਨੂੰ ਕਹਿਣਗੇ ਏਦਾਂ ਗੋਰੇ ਵੀ ਹੱਥ ਕਰਕੇ ਕਹਿਣਗੇ ਤੇਰੇ ਨਾਲ ਫੋਟੋ ਖਿਚਾਉਣੀ ਹੈ ਤੇਰੇ ਸੋਹਣਾ ਬਹੁਤ ਲੱਗਦਾ ਹੈ ਆ ਤੇਰੇ ਉੱਤੇ ਸਿਰ ਤੇ ਬੰਨੀ ਦਸਤਾਰ ਬਹੁਤ ਸੋਹਣੀ ਲੱਗਦੀ ਹੈ ਖੜ ਖੜ ਲੋਕ ਫੋਟੋਆਂ ਖਿਚਾਉਂਦੇ ਆ ਸੋਹਣਾ ਕਿਰਦਾਰ ਹੋਵੇ ਸੋਹਣੀ ਗੁਫਤਾਰ ਹੋਵੇ ਭਲੇ ਦੇ ਕੰਮ ਕਰਨ ਦੀ ਸੋਹਣੀ ਰਫਤਾਰ ਹੋਵੇ ਤਿੰਨ ਚੀਜ਼ਾਂ ਹੋ ਗਈਆਂ ਸੋਹਣਾ ਕਿਰਦਾਰ ਸੋਹਣੀ ਗੁਫਤਾਰ ਤੇ ਸੋਹਣਾ ਸੋਹਣੀ ਰਫਤਾਰ ਤੇ ਚੌਥੇ ਨੰਬਰ ਤੇ ਸਿਰ ਤੇ ਸੋਹਣੀ ਬੋਲੋ ਸਿਰ ਤੇ ਸੋਹਣੀ ਫਿਰ ਗੱਲ ਬਣਦੀ ਹੈ ਦਸਤਾਰ ਵੀ ਸੋਹਣੀ ਤੇ ਕਿਰਦਾਰ ਵੀ ਸੋਹਣਾ ਵੇਖੇ ਵੇਖਣ ਲੋਕ ਵੀ ਗੁਰੂ ਦਾ ਪੁੱਤ ਜਾਂਦਾ ਹੈ ਇਹ ਕਲਗੀ ਧਰ ਦਾ ਪੁੱਤ ਜਾਂਦਾ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਦਾੜੀਆਂ ਕੇਸ ਰੱਖੋ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਉੱਪਰ ਦੀ ਸ੍ਰੀ ਸਾਬਾਂ ਪਾ ਕੇ ਰੱਖੋ ਫੈਸ਼ਨ ਪ੍ਰਸਤੀਆਂ ਛੱਡ ਦਿਓ ਸਹਿਜ ਪਾਠ ਕਰੋ ਬਾਣੀ ਪੜ੍ਹਿਆ ਕਰੋ ਨਹੀਂ ਪੜ੍ਹਨੀ ਆਉਂਦੀ ਸੁਣਿਆ ਕਰੋ ਵੱਧ ਤੋਂ ਵੱਧ ਸਮਾਂ ਇਸ ਪਾਸੇ ਲਾਈਏ ਆ ਖਜ਼ਾਨਾ ਖੋਲ ਕੇ ਵੇਖੋ ਪਿਆਰਿਓ ਪਿਓ ਦਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਇਹ ਖਜ਼ਾਨਾ ਖੋਲ ਕੇ ਵੇਖੋ ਰਤਨਾਂ ਨਾਲ ਭਰਿਆ ਪਿਆ ਆਓ ਇਸ ਖਜ਼ਾਨੇ ਦੀ ਕਦਰ ਕਰੀਏ ਬਾਣੀ ਆਪ ਪੜ੍ਹੀਏ ਕਿਤੇ ਮਛੇਰੇ ਵਾਂਗੂ ਮੱਥੇ ਤੇ ਹੱਥ ਮਾਰਦੇ ਨਾ ਰਹਿ ਜਾਈਏ ਓਏ 6-7 ਸਾਲ ਮੇਰੇ ਸਰਾਣੇ ਪਿਆ ਰਿਆ ਛੱਡ 650 crore ਦਾ ਹੀਰਾ ਚਾਈਨਾ ਵਾਲਿਆਂ ਨੇ ਮਿਊਜ਼ੀਅਮ ਵਿੱਚ ਰੱਖਤਾ ਕਹਿੰਦੇ ਦੁਨੀਆ ਵੇਖਣ ਵਾਸਤੇ ਆਏਗੀ ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਕੋਲ ਆ ਕੁਛ ਹੈ ਆਪਾਂ ਸਾਰਿਆਂ ਨੇ ਗੁਰਦੁਆਰੇ ਬਣਾਏ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੇ ਕੋਲ ਹੈ ਕੀ ਕੁਛ ਹੈ ਬੜਾ ਵੱਡਾ ਖਜ਼ਾਨਾ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਓ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾਈਏ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਅੱਜ ਲਾਸਟ ਹੀ ਦਿਨ ਹੈ ਤੇ ਆਪਾਂ ਅਰਦਾਸ खड़े होना है हुक्मनामे सुन के फिर चलांगे। इन्ना चिर टिके रहे हो बस एक दो पांच मिनट बह जाओ बस होर की है पांच दस मिनट जे एकदम भजांगे तो एकाग्रता भंग हो जाएगी। आनंद साहब भी सुन लीए अरदास भी जुड़ जाइए हुक्मनामे भी सुन लीए। अज मौसम खराब होने कारण थोड़ी जी दिक्कत भी आई होएगी संगत नूं पर फिर भी मालक ने बहुत सोहनी कृपा की जो बहुत सोहना सानू समा मिल गया प्रोग्राम करन दा सतगुरु जी ने कृपा की है। सो सारी संगत नूं प्रबंधकां नूं इस समागम दियां गुरमत समागम दियां लख लख वधाइयां तां जो तुसी उपराला करन वाले ते थोड़े जे वीर हुंदे ने ना थोड़े जे वीर ते आ भी दसिया कहिंदे भी अमृत छकण वास्तों कुछ संगत रह गई क्योंकि मीह पै गया सी बारिश कारण बहुत संगत अमृत छकण वाले रह गए भाई। अज वह परसों नूं गुरद्वारा परमेश्वर द्वार साहब भी अमृत संचार होना है। मैं वैसे उत्थों नालों तुहानूं इह कहांगा भी तुहाडे नेड़े दमदमा साहब है इत्थे छक लो अमृत इक्को ही अमृत नहीं वंडना आपां अमृत इक्को ही है ते इत्थे परसों अमृत संचार होना है दमदमा साहब उत्थे छक लो भाई ते जिथे भी किते समा बने जे तुसी साडे उत्थे आउणा चाहुंदे हो इदां बह के सुनना है ते जी आया नूं इदां बह के आओ दवान सुनन नूं आउणा है ते जी आया नूं। हर महीने दे पहले शनिवार दा दवान हुंदा है हर महीने दे पहले शनिवार बहुत अकाले वाली मंडी तो बस जांदी है जां होर भी कई सज्जन जांदे है जिन्हां कोल समा होवे जी आया नूं दर्शन दिओ। सारियां संगतां दा धन्नवाद ते प्रबंधक कहिंदे सी सानूं अगले साल दे दवान दे दिओ भी इस गल दा ते चलो वादा नहीं करदा भी जे जिउंदा रहा जे साल ते नहीं चलो दो साल तक डेढ़ दो साल तक जे छबील छबूल वालिआं ने ना लाई रह गया जे मैं जिउंदा रह गया ते फिर दर्शन करांगा। मैं इत्थे अपने नेड़े कोट भाई मेरा ख्याल पिंड है कोट भाई उत्थे दे प्रबंधक बहुत चिर तो जांदे ने मौड़ मौड़ा दे इलाके च पैंदा कोट फत्ता हाँ उत्थे क्या होया मैं हाँ कीती है तीन दिन का प्रोग्राम नवंबर के महीने में अक्तूबर च जान अक्तूबर च मेरे ख्याल उत्थे होएगा तीन दिन ते उत्थे तीन दिन आपां दर्शन करांगे होर भी कई जगह नेड़े नेड़े सारे जिथे जिन्ना कु साडे कोल समां है आपां कोशिश करदे हां भाई जिन्ना कु समां है आपां रल मिल के जिथे जिथे टाइम लगे हाजरी भरनी है। सो सारी संगत का धन्नवाद जिन्हां ने दूरों नेड़ों पहुँच के दर्शन दिते इन्नी एकाग्रता नाल बह के सुनिया बहुत धन्नवाद जी मेरा करदा हुंदा नौजवान बहुत भी बैठा मैं मिला पर धक्का इन्ना ज़्यादा पै जांदा तां करके मैं इस गल की माफ़ी भी मंगदा तो मेरी मजबूरी नूं भी तुसीं समझना है तो जे कदे उदा टाइम होवे जदों मेरे को समा होवे तो लैके टाइम भी मिल लो बह के गल करो कदे किसी तो भजीदा नहीं एवं गल्लां बनाउण वाले कोई कुछ गल्लां बनाउण वाले दा एड्डा वड्डा कट्ठ वेख के इदां कहणगे इह ते जी 10 लख लैंदे ने फिर आउंदे ने कोई कोई 4 लख लैंदे ने जी फिर आउंदे इदां दीआं गल्लां वी उड़ा दिंदे ने इलाके च ओह इहो जिहा कुछ बहुत करदे। मैनूं इत्थे दस्सिया सी कहिंदे कई पिंडां चों गल उड़ाई होई है वी उत्थे रश बहुत होणा है जी गोली चल जाणी है जी जिम्मेवारी कोई नहीं जी जायो ना जी इहो जिहीआं गल्लां वी बहुत करदे रहे पर फिर भी चलो तुसीं प्यार नाल तिने दिन दर्शन दिते आ तुहाडे नेड़े दमदमा साहिब अस्थान है गुर अस्थान है उत्थे जाया करो हाजरी भरिया करो खुद बाणी पढ़िया करो कथा सुनिया करो बस असी सिधांतां नूं आप समझ लई आगूआं तों आसा ना रखो साढ़े आगू बकाऊ हो चुके हैं जी आगू साढ़े बकाऊ ने यह वेखते फिरते हैं इन्होंने तो कौम वेचण लग्गिआं परवाह नहीं की कौम के जज्बात नहीं है वेखते जिदने माफिया देन ते आउंदे ने ना फिर पता नहीं किदी किदा फोन वेख लैंदे साडे वल नहीं वेखदे कौम दे जज्बातां वल कौम की चाहुंदी है इन्हां नूं कोई दर्द नहीं कौम दा आगू साडे भ्रिष्ट हो चुके ने इन्हां आगूआं ते कोई मान नहीं साडा आगू धन गुरु ग्रंथ साहिब सच्चे पातशाह साडे आगू इहो ही ने इस करके आप ही बाणी पढ़ के सियाणे हो जाओ आप ही अकल लै लो इन्हां आगूआं ते कोई आस नहीं सानूं इन्हां दा ते आपां नूं पता ही है। ਸੋ ਕੋਈ ਕਿਸੇ ਪਾਸੇ ਡਫਰੀ ਵਜਾਈ ਫਿਰਦਾ, ਕੋਈ ਕਿਸੇ ਪਾਸੇ ਸਰੋਪੇ ਲੈਂਦਾ ਤੁਰਿਆ ਫਿਰਦਾ, ਕੋਈ ਕਿਸੇ ਪਾਸੇ, ਬਸ ਆਹੀ ਕੁਛ ਜਿਹਾ ਚੱਲੀ ਜਾਂਦਾ ਇੱਥੇ। ਆਪਾਂ ਆਪ ਅਕਲ ਲਓ ਤੇ ਸਤਿਗੁਰੂ ਸਾਨੂੰ ਸਮਤ ਬਖਸ਼ਣ, ਚੜ੍ਹਦੀ ਕਲਾ ਵਾਲੇ ਅਸੀਂ ਆਪ ਬਣੀਏ, ਸਿਆਣੇ ਬਣ ਜਾਂਗੇ ਫਿਰ ਸਾਰਾ ਸਿਸਟਮ ਬਦਲ ਸਕਦਾ। ਜਦੋਂ ਅਸੀਂ ਸਿਆਣੇ ਹੋ ਗਏ ਪਰ ਸਾਰਾ ਕੁਛ ਹੀ ਚੇਂਜ ਹੋ ਜਾਂਦਾ। ਸਿੱਧੀ ਜੀ ਗੱਲ ਹੈ ਯਾਰ, ਸਿੱਧੀ ਜੀ ਗੱਲ ਹੈ, ਸਮਝਣ ਵਾਲੀ ਹੈ ਵੀ ਸ਼ਰਾਬੀਆਂ ਦੇ ਲੀਡਰ, ਸ਼ਰਾਬੀਆਂ ਦੇ ਲੀਡਰ ਸ਼ਰਾਬੀ, ਸਮੈਕੀਆਂ ਦੇ ਲੀਡਰ ਸਮੈਕੀਏ, ਤੇ ਸਿਆਣਿਆਂ ਦੇ ਲੀਡਰ ਆਗੂ ਆਪੇ ਸਿਆਣੇ ਹੋ ਜਾਣਗੇ। ਹੁਣ ਤੁਸੀਂ ਕਹਿੰਦੇ ਹੋ ਵੀ ਗੋਲੀਆਂ ਸਾਡੇ ਤੇ ਚੱਲ ਪਈਆਂ, ਬੇਅਦਬੀ ਹੋਈ ਤੇ ਚੱਲੀਆਂ, ਪੁਲਿਸ ਨੇ ਚਲਾ ਦਿੱਤੀਆਂ, ਤੇ ਚਲਾਈਆਂ ਕਿਹਦੇ ਹੁਕਮ ਨਾਲ ਨੇ? ਤੇ ਆਗੂ ਵੀ ਤੇ ਅਸੀਂ ਵੀ ਬਣਾਏ ਹੁੰਦੇ ਨੇ, ਆਗੂ ਵੀ ਤੇ ਅਸੀਂ ਵੀ ਬਣਾਉਂਦੇ ਹਾਂ। ਤਾਂ ਕਰਕੇ ਭਾਈ ਸਿਆਣੇ ਬਣ ਜਾਂਗੇ ਤੇ ਲੀਡਰੀ ਵੀ ਆਪੇ ਸਿਆਣੀ ਹੁੰਦੀ ਰਹੇਗੀ, ਲੀਡਰ ਵੀ ਤੇ ਆਪਾਂ ਹੀ ਚੁਣੇ ਹੁੰਦੇ ਨੇ। ਜੇ ਜਨਤਾ ਹਾਥੀ ਤੇ ਭਾਉਣਾ ਜਾਣਦੀ ਹੈ, ਗਧੇ ਤੇ ਭਾਉਣਾ ਵੀ ਜਾਣਦੀ ਹੈ। ਹਾਂਜੀ, ਜੇ ਹਾਥੀਆਂ ਤੇ ਭਾਉਣਾ ਜਾਣਦੀ ਹੈ, ਗਧੇ ਤੇ ਭਾਉਣਾ ਵੀ ਜਾਣਦੀ ਹੈ ਭਾਈ। ਇਸ ਕਰਕੇ ਸਿਆਣੇ ਬਣੋ ਸਿਆਣੇ। ਤੇ ਸਾਡੀ ਲੀਡਰੀ ਨੂੰ ਵੀ ਬੇਨਤੀ ਕਰ ਦੇਣੀ ਚਾਹੁੰਦਾ, ਇਹਨਾਂ ਦੇ ਬੰਦੇ ਦੇ ਵਿੱਚ ਆਈ ਰਿਕਾਰਡਿੰਗ ਕਰਦੇ ਹੀ ਹੈ, ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਦੇ ਬਾਰੇ ਸੁਚੇਤ ਹੋਵੋ। ਇਹ ਸਿੱਖਾਂ ਦਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਹੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਲੱਭੋ। ਥਾਂ ਥਾਂ ਤੇ ਬੇਅਦਬੀਆਂ ਅਜੇ ਵੀ ਹੋ ਰਹੀਆਂ ਨੇ, ਕਾਇਮ ਹੋਵੋ, ਸਖਤੀਆਂ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੀ ਧਰਤੀ ਤੇ ਨਾ ਹੋਵੇ। ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ, ਤੇ ਅੱਜ ਉਸੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਬੇਅਦਬੀਆਂ ਹੋ ਰਹੀਆਂ ਨੇ। ਇਸ ਕਰਕੇ ਆਪਣੇ ਸਿਧਾਂਤਾਂ ਨੂੰ ਸਮਝੋ ਵੀ ਸਿੱਖਾਂ ਦੇ ਸਿਧਾਂਤ ਕੀ ਸੀ, ਸਿੱਖਾਂ ਦੇ ਅਸੂਲ ਕੀ ਨੇ, ਇਹਨਾਂ ਗੱਲਾਂ ਨੂੰ ਸਮਝੋ। ਆਓ ਬਸ ਬਹੁਤਾ ਵਿਸਥਾਰ ਚ ਨਾ ਜਾਈਏ, ਬੜੇ ਟਾਈਮ ਤੋਂ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ। ਧੰਨਵਾਦ ਸਾਰੀਆਂ ਸੰਗਤਾਂ ਦਾ। ਗੱਜ ਕੇ ਹੁਣ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜ ਕੇ, ਹੁਕਮਨਾਮੇ ਸੁਣ ਕੇ, ਫਿਰ ਆਪਾਂ ਘਰੋਂ ਘਰੀ ਚਾਲਾ ਪਾਵਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਮਾਂ ਦਿੱਤਾ। ਤਿੰਨੇ ਦਿਨ ਭਾਈ ਬੋਲਦਿਆਂ ਕੋਲੋਂ, ਕੱਲ੍ਹ ਵੀ, ਪਰਸੋਂ ਵੀ, ਅੱਜ ਵੀ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਆਪ ਜੀ ਨੇ ਖਿਮਾ ਕਰ ਦੇਣਾ। ਮੈਂ ਕੱਲ੍ਹ ਵੀ ਕਿਹਾ ਸੀ, ਮੈਂ ਕੋਈ ਸੰਤਗਿਰੀ ਦਾ, ਬਾਬਾਗਿਰੀ ਦਾ ਛੱਜ ਲੈ ਕੇ ਨਹੀਂ ਬੋਲਦਾ, ਗੁਰੂ ਦੇ ਸਿੱਖ ਬਣ ਜਾਈਏ, ਇੰਨਾ ਹੀ ਬਹੁਤ ਹੈ। ਗੁਰੂ ਦੇ ਸਿੱਖ ਬਣੀਏ, ਜੋ ਸਿੱਖ ਬਣਨ ਵਿੱਚ ਆਨੰਦ ਹੈ ਉਹ ਕਿਸੇ ਗੱਲ ਵਿੱਚ ਨਹੀਂ। ਸਿੱਖੀ ਚੱਲੀਏ ਸਾਰੀ ਜ਼ਿੰਦਗੀ, ਬਸ ਸਿੱਖੀ ਚੱਲੋ। ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਰਹਿਣ ਤੇ ਅਸੀਂ ਸਿੱਖਦੇ ਰਹੀਏ, ਇਹਨਾਂ ਦਾ ਗਿਆਨ ਮੁੱਕਣਾ ਨਹੀਂ ਤੇ ਅਸੀਂ ਸਿੱਖਣੋਂ ਹਟਣਾ ਨਹੀਂ। ਅਸੀਂ ਮਰਨ ਤੱਕ ਸਿੱਖਾਂ, ਮੜੀਆਂ ਤੱਕ ਸਿੱਖਾਂ। ਸਿੱਖੀ ਜਾਓ ਬਸ, ਗੁਰੂ ਤੋਂ ਅਕਲ ਲੈ ਕੇ ਸਿਆਣੇ ਬਣ ਜਾਈਏ। ਗੁਰ ਕੀ ਪਤ ਤੂੰ ਲੇਹੇ ਆਣੇ, ਭਗਤ ਬਿਨਾ ਬਹੁ ਡੁਬੇ। ਗੱਜ ਕੇ ਆਨੰਦ ਸਾਹਿਬ ਚ ਬੋਲਣਾ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਕਿਰਪਾ ਕਰਕੇ ਗੱਜ ਕੇ ਪੜੋ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਜੇ ਹੀ ਰਿਹੋ ਭਾਈ ਪਿਆਰ ਨਾਲ, ਹੁਣ ਮੱਥਾ ਵੀ ਦੂਰੋਂ ਹੀ ਭਾਵਨਾ ਨਾਲ ਆਪਣੀ ਨਾਲ ਟੇਕ ਲਓ। ਜਿੱਥੇ ਬੈਠੇ ਹੋ ਮੱਥਾ ਉੱਥੋਂ ਹੀ ਟੇਕ ਲਿਓ, ਤੇ ਐਦਾਂ ਮਨ ਵਿੱਚ ਕਹਿ ਲਿਓ ਵੀ ਮਹਾਰਾਜ ਨੇੜੇ ਨਹੀਂ ਆ ਸਕੇ, ਮਜਬੂਰੀ ਬਣ ਗਈ, ਰਸ਼ ਬਹੁਤਾ ਸੀ, ਮਜਬੂਰੀ ਬਣ ਗਈ। ਜਿੱਥੇ ਬੈਠੇ ਹੋ ਉੱਥੋਂ ਹੀ ਨਮਸਕਾਰ ਆਪਣੀ ਭਾਵਨਾ ਨਾਲ ਕਰੋ। ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਹਿਜ ਮਨ ਵਡਿਆਰ, ਨਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਗਾਵੋ ਹਰੀ ਤੇਰਾ ਵਸਾਇਆ ਹੈ, ਨਾਨਕ ਆਨੰਦ ਹੋਆ ਸਤਿਗੁਰੂ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ, ਕੀ ਕਾਲੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭ ਨਾਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾ, ਸਾਚੇ ਸਾਹਿਬਾ ਕਿਆ ਨਾਹੀ ਕਰਦੇ ਸਦਾ ਸ਼ਿਵ ਸਲਾਹ ਤੇਰੀ ਨਾਮ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ, ਹਰ ਸ਼ਾਤ ਸੁਖ ਮਨਿਆ ਮੇਰਾ ਸਭ ਪੁਜਾਰੀਆ ਪਾਗੀ ਸਾਗੁਰ ਸੁਣ ਹੋ ਸੰਤੋ ਸ਼ਬਦ ਤਰ ਹੋ ਪਿਆਰੋ ਸਾਚਾ ਸ਼ਬਦ ਕਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਨ ਕਰ ਤਾਰੀਆ ਔਰ ਕਰਮ ਪਾਇਆ ਗੁਰ ਜਿਨ ਕਉ ਸੇ ਨਾਮ ਹਰਿ ਕੈ ਲਾਗੈ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰੇ ਪਾਗ ਰੰਗ ਪਾਗ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਸੁਣਦੇ ਬਨੀਚੇ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਕਰ ਆਈਆਂ ਬੁਰਿਆਈਆਂ ਬਚੇ ਧਰਮ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮ ਮੰਤਰ ਦ੍ਰਿੜਾਏ ਕੱਟੇ ਹੋ ਮੈਂ ਰੋ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ਦੇ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਪਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਤੂੰ ਪਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।